Thank you. गुरु गरीब निवास गुरु ग्रंथ साहिब जीओ थिर कर बैसो हो हर जन प्यारे सतगुरु तुमरे काज सवारे दुष्ट दूत परमेश्वर मारे जन की पैज रखी करता रे बादशाह सब वस कर दीने अमृत नाम महारस निर्भउ होए पजो हो भगवान साध संगत मिल की नौदा शरण परे रब अंतर जमी नानक ओट पकरी प्रभ स्वामी शरण परे रब अंतर जमी नानक ओट पकरी प्रभ स्वामी आओ सारे रल के कुछ समा गुरबाणी का कीर्तन करिए सारे भैन भरा रल के गाइए कोई रसना वांझी मत्था टेकन वालों नूं बेनती है जल्दी जल्दी नमस्कार करके जिथे जिथे जगह मिले सजदे जाओ जेडी संगत बार भी सुनदी है सारे गुरु जी दी पावन हजूरी विच सजवा कोई रसना वांझी नाल भी सारे पड़े प्यारे ऐसी दात तेरी प्रभ मेरे ऐसी दात तेरी प्रभ मेरे कारज सकल सवारे कारज सगल सवार ऐसी दात तेरी प्रभ मेरे कारज सगल सवारे कारज सगल सवार ਤੇਰੀ ਦਾਤ ਤੇਰੀ ਸਭ ਮੇਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਦਾਤ ਤੇਰੀ ਐਸੀ ਦਾਤ ਤੇਰੀ ਪ੍ਰਭ ਮੇਰੇ ਕਰਜ ਸਗਲ ਸਵਾਰੇ ਕਰਜ ਸਗਲ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਦਾਤ ਤੇਰੀ ਪੜੋ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਗਲ ਸਵਾਰੇ ਕਾਰਜ ਸਗਲ ਸਭ ਕਿਛ ਹੂਆ ਅਵਰ ਕੇ ਜਾਣੇ ਗਿਆਨ ਆਰਹੀ ਤੇ ਸਭ ਕਿਛ ਹੂਆ ਅਵਰ ਕੇ ਜਾਣੇ ਗਿਆਨ ਸਭ ਕਿਛ ਹੂਆ ਅਵਰ ਕੇ ਜਾਣੇ ਗਿਆਨਾ ਆ ਗਏ ਤੇ ਸਭ ਕਿਛ ਹੂਆ ਅਵਰ ਕੇ ਜਾਣੇ ਗਿਆਨਾ ਭੂਲ ਚੂ ਪਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨ ਚੂਪ ਆਪਣਾ ਪਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨ ਪਾਰ ਬ੍ਰਹਮ ਭਗਵਾਨ ਪਾਰ ਬ੍ਰਹਮ ਭਗਵਾਨ ਪਾਰ ਬ੍ਰਹਮ ਭਗਵਾਨ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਹਾਜ਼ਰ ਹੋ ਕੇ ਸ਼ਬਦ ਸੁਣੋ ਹਾਜ਼ਰ ਹੋ ਆਗੇ ਹੀ ਤੇ ਸਭ ਕਿਛ ਹੂਆ ਅਬਰ ਕੇ ਜਾਣੇ ਜਾਣਾ ਫੂਲ ਚੂਪ ਆਪਣਾ ਬਾਰ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰੱਖ ਲਿਆ ਮੋਹੇ ਦੀਨ ਕੋ ਰੱਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦਿਆ ਅਨਖ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਹੇ ਅੰਧ ਕੂਪ ਮਹਾਂ ਘੋਰ ਤੇ ਬਾਹਾਂ ਪਕੜ तेरी प्रभ मेरे कारज सगल सवारे कारज सगल सवारे गुण निधानु साहेब मनु शरण पाया शरण सोहेला ऐसी दात तेरी प्रभ मेरे कारज सकल सारे ऐसी दात तेरी प्रभ मेरे कारज सगल सवारे कारज सगल कारज सगल कारज सगल सवारे कारज सगल सवारे सात तेरी प्रभ मेरे I'm not afraid of the dark. तुमरी भगत करंते तिन के काज स्वार्था तुमरी भगत करंते तिन के काज स्वार्था जो जन तुमरी भगत करंते तिन के काज स्वार्था पढ़ो पढ़ो जो जन तुमरी भगत करंते तिन के काज स्वार्था जो जन तुमरी भगत करंते तिन के काज स्वार्था जन तुमरी भगत करंते तिन के काज स्वार्था काज स्वार्था तिन के काज स्वार्था काज स्वार्था काज स्वार्था तिन के स्वार्था तिन के काज स्वार्था काज स्वार्था तिन के काज स्वार्था काज स्वार्था तिन के काज स्वार्था काज स्वार्था तिन के काज स्वार्था काज स्वार्था तिन के काज स्वार्था काज स्वार्था तिन के काज स्वार्था काज स्वार्था तिन के काज स्वार्था काज स्वार्था काज स्वार्था तिन के काज स्वार्था काज स्वार्था तिन के काज स्वार्था जो जन तुमरी भगत करंते जो जन तुमरी भगत करंते तिन के काज स्वार तुमरी भगत करंते तिन के काज स्वार्था तुमरी भगत करंते तिन के काज स्वार्था जन तुमरी भगत करंते तिन के काज स्वार्था जी जो जन तुमरी भगत करंते तिन के बोलो जी बोलो फिर कहो एक बार जो जन तुमरी भगत करंते तिन के काज स्वार्था तुमरी भगत करंते तिन के काज स्वार्था जो जन तुमरी भगत करंते तिन के काज स्वार्था जो जन तुमरी भगत करंते तिन के जो जन तुमरी भगत करंते तिन के काज स्वार्था जो जन तुमरी भगत करंते तिन के काज स्वार्था परम सत्कार जो सतगुरां दी सजी नवाजी गुरु प्यारी गुरु सवारी साध संग जी सना पवित्र करो गुरु जी की बख्शिश दोहराओ प्यार नाल फतेह बुलाओ एक बारी कहण ते गज के आखो जी वाहेगुरु जी का खालसा वाहेगुरु जी की फतेह जिथे जिथे जगह मिले सजदे जाओ तकरीब सारी संगत आ ही गई है पंडाल भी खोल दिता गया पिछले पासे जिहड़ी संगत आवे हुण बाहरले पासे बैठिया जा सकता विछाई कीती हुई साउंड सिस्टम उत्थे लग्या होया पहरेदार वीर जिहड़े आ तकड़े होके लाइन बना के बैठे पहरेदारां नूं बेनती है भी तकड़े होके लाइन बना के बैठो ਜਿਹੜੀ ਵੀ ਕੋਈ ਸੰਗਤ ਆਵੇ ਉੱਥੇ ਬਿਠਾਏ ਟਕਾਈ ਜਾਇਓ ਬੇਨਤੀ ਕਰਕੇ ਦੂਰੋਂ ਹੀ ਮੱਥਾ ਟੇਕ ਕੇ ਬੈਠੀ ਜਾਣ ਬਾਅਦ ਚ ਫਿਰ ਆਪਾਂ ਅੱਗੇ ਮੱਥਾ ਟੇਕ ਲਾਂਗੇ ਆਪਣੀ ਪ੍ਰੇਮ ਭੇਟਾ ਬਾਅਦ ਚ ਰੱਖ ਲਿਓ ਇੱਥੇ ਹੀ ਬਹਿ ਜਾਓ ਕਿਰਪਾ ਕਰਕੇ ਦੂਰੋਂ ਹੀ ਨਮਸਕਾਰ ਕਰਕੇ ਸੱਜ ਜਾ ਸੋ ਜਿੰਨਾ ਸਮਾਂ ਸਾਡੇ ਪਾਸ ਹੈ ਕੋਸ਼ਿਸ਼ ਕਰੀਏ ਪੂਰਾ ਪੂਰਾ ਲਾਹਾ ਲਿਆ ਕਈ ਫਾਰਮੂਲੇ ਇਦਾਂ ਦੇ ਹੁੰਦੇ ਆ ਜਿਹੜੇ ਸਮਝ ਵਿੱਚ ਆ ਜਾਣ ਤੇ ਬਾਕੀ ਦੇ ਸਵਾਲ ਜਿਹੜੇ ਆ ਨਾ ਹੱਲ ਕਰਨੇ ਸੌਖੇ ਹੋ ਜਾਂਦੇ ਕੋਸ਼ਿਸ਼ ਕਰੀ ਦੀ ਹੈ ਕਿ ਕੋਈ ਨਾ ਕੋਈ ਇਦਾਂ ਦਾ ਫਾਰਮੂਲਾ ਸਾਡੇ ਦਿਮਾਗ ਚ ਆਵੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਬੜੇ ਜਿਹੜੇ ਸਵਾਲ ਨੇ ਅਸੀਂ ਹੱਲ ਕਰ ਸਕੀਏ ਗੁਰਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਸਮਝਦੇ ਹਾਂ ਫਿਰ ਸਾਡਾ ਇੱਕ ਆਪਣਾ ਓਪੀਨੀਅਨ ਬਣਦਾ ਹੈ ਆਪਣਾ ਨਜ਼ਰੀਆ ਬਣਦਾ ਹੈ ਹਰ ਚੀਜ਼ ਨੂੰ ਵੇਖਣ ਦਾ ਆਪਣਾ ਇੱਕ ਪੁਆਇੰਟ ਆਫ ਵਿਊ ਬਣਦਾ ਹੈ ਉਹਦੇ ਮੁਤਾਬਕ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਹੁੰਦੇ ਕੋਈ ਵੀ ਫੈਸਲਾ ਕਿਸੇ ਲਈ ਠੀਕ ਹੋ ਸਕਦਾ ਹੈ ਦੂਸਰੇ ਲਈ ਉਹ ਫੈਸਲਾ ਗਲਤ ਹੋ ਸਕਦਾ ਹੈ ਜਿਹੜਾ ਦੂਸਰੇ ਲਈ ਗਲਤ ਹੈ ਉਹ ਦੂਸਰੇ ਲਈ ਠੀਕ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਮੇਰਾ ਫੈਸਲਾ ਤੁਹਾਡੇ ਲਈ ਵੀ ਠੀਕ ਹੋਵੇ ਤੁਹਾਡੀ ਜ਼ਿੰਦਗੀ ਆਪਣੀ ਹੈ ਵੱਖਰੇ ਤਰ੍ਹਾਂ ਦੇ ਹਾਲਾਤ ਹੋਣਗੇ ਔਰ ਵੱਖਰੇ ਤਰ੍ਹਾਂ ਦੇ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਫੈਸਲੇ ਲੈਣੇ ਪੈਂਦੇ ਇਸੇ ਕਰਕੇ ਮੈਂ ਇਹ ਗੱਲ ਪਿੱਛੇ ਜੇ ਕੀਤੀ ਸੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਹੁਣ ਸਾਡੇ ਵਰਗਿਆਂ ਬੰਦਿਆਂ ਨੂੰ ਇਹ ਕਿਹਾ ਜਾਂਦਾ ਵੀ ਇਹ ਸਿਧਾਂਤਕ ਪ੍ਰਚਾਰਕ ਹਨ ਵੀ ਸਿਧਾਂਤ ਦਾ ਪ੍ਰਚਾਰ ਕਰਦੇ ਇਹਨਾਂ ਨੂੰ ਬੁਲਾਓ ਭਾਈ ਇਹ ਠੀਕ ਨੇ ਇਹਨਾਂ ਨੂੰ ਸਿਧਾਂਤ ਦੀ ਸਮਝ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਨਗੇ ਇਹਨਾਂ ਨੂੰ ਸੱਦੋ ਪਰ ਮੈਂ ਬੇਨਤੀ ਇਹ ਕਰ ਰਿਹਾ ਵੀ ਸਿਧਾਂਤ ਦਿੱਤਾ ਹੀ ਨਹੀਂ ਗੁਰੂ ਸਾਹਿਬ ਨੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਨਜ਼ਰੀਆ ਦਿੱਤਾ ਤੇ ਸਾਨੂੰ ਵੀ ਅੱਗੇ ਨਜ਼ਰੀਆ ਹੀ ਦੇਣਾ ਪੈਣਾ ਸਾਨੂੰ ਪਹਿਲਾਂ ਆਪਣਾ ਨਜ਼ਰੀਆ ਬਣਾਉਣਾ ਪੈਣਾ ਜਿਹੜੇ ਪ੍ਰਚਾਰਕ ਆ ਸਾਨੂੰ ਆਪਣਾ ਨਜ਼ਰੀਆ ਬਣਾਉਣਾ ਪੈਣਾ ਫਿਰ ਸਾਨੂੰ ਅਗਲੇ ਦੱਸਣ ਜਿਹਨਾਂ ਨੂੰ ਤੁਸੀਂ ਦੱਸਦੇ ਹੋ ਸੁਣਾਉਂਦੇ ਹੋ ਸਟੇਜ ਤੇ ਉਹਨਾਂ ਨੂੰ ਤੁਹਾਨੂੰ ਇਹ ਸਮਝਾਉਣਾ ਪੈਣਾ ਵੀ ਤੁਸੀਂ ਨਜ਼ਰੀਆ ਕਿੱਦਾਂ ਬਣਾਉਣਾ ਗੁਰੂ ਸਾਹਿਬ ਦਾ ਨਜ਼ਰੀਆ ਸੀ ਅਸੀਂ ਵੀ ਨਜ਼ਰੀਆ ਬਣਾਉਣਾ ਤੇ ਜਿਹੜੀ ਸੁਣਨ ਵਾਲੇ ਨੇ ਉਹ ਵੀ ਆਪਣਾ ਨਜ਼ਰੀਆ ਬਣਾ ਸਕਣ ਸਿਧਾਂਤ ਨਹੀਂ ਦਿੱਤਾ ਜਾ ਸਕਦਾ ਇਹਦੇ ਲਈ ਐਗਜ਼ੈਂਪਲ ਮੈਂ ਦਿੱਤੀ ਸੀ ਕਿਰਪਾ ਕਰਕੇ ਜਿਹੜੇ ਬੱਚਾ ਕੋਈ ਰੌਲਾ ਪਾਵੇ ਭੈਣਾਂ ਆਪ ਖਿਆਲ ਰੱਖਿਓ ਸਾਰੇ ਜਿਹੜੇ ਵੀਰ ਭਰਾ ਹੋ ਨਾ ਕਈਆਂ ਦਾ ਆਈ ਕਿਊ ਲੈਵਲ ਬਹੁਤ ਤਕੜਾ ਹੁੰਦਾ ਹੈ ਗੱਲ ਜਿੱਦਾਂ ਦੀ ਮਰਜ਼ੀ ਹੋਵੇ ਉਹ ਬੜੀ ਛੇਤੀ ਸਮਝ ਜਾਂਦੇ ਆ ਤੇ ਉਹਨਾਂ ਨੂੰ ਜ਼ਿਆਦਾ ਸ਼ਬਦਾਂ ਦੀ ਵੀ ਲੋੜ ਨਹੀਂ ਪੈਂਦੀ ਮਾੜੀ ਜਿਹੀ ਗੱਲ ਕਰੋ ਉਹਨੇ ਨਾਲ ਹੀ ਪਕੜ ਜਾਂਦੇ ਇਹ ਨਹੀਂ ਵੀ ਬਾਹਲਾ ਵਿਸਥਾਰ ਕਰਨਾ ਪੈਂਦਾ ਕਈਆਂ ਨੂੰ ਇਸ਼ਾਰਾ ਹੀ ਸਮਝ ਆ ਜਾਂਦਾ ਤੇ ਕਈਆਂ ਨੂੰ ਘੰਟਾ ਵੀ ਮੱਥਾ ਮਾਰੋ ਤਾਂ ਵੀ ਉਹਨਾਂ ਦੇ ਦਿਮਾਗ 'ਚ ਨਹੀਂ ਵੜਦੀ ਸਿੱਧੀਆਂ ਸਿੱਧੀਆਂ ਗੱਲਾਂ ਆ ਕੋਈ ਬਹੁਤੀ ਡੂੰਘੀ ਗੱਲ ਨਹੀਂ ਸਿੱਧੀ ਸਿੱਧੀ ਗੱਲ ਹੈ ਹੁਣ ਤੁਸੀਂ ਮੈਨੂੰ ਦੱਸੋ ਮੈਂ ਇਹ ਗੱਲ ਪਿੱਛੇ ਜੇ ਕਈ ਪੱਖੋਵਾਲ ਦੀਵਾਨ ਵਿੱਚ ਕਈਆਂ ਨੇ ਬੜਾ ਰੌਲਾ ਪਾਇਆ ਇਸ ਗੱਲ ਦਾ ਵੀ ਇਹ ਕਿੱਦਾਂ ਕਹਿਤਾ ਇਹਨਾਂ ਨੇ ਪਰ ਤੁਸੀਂ ਧਿਆਨ ਨਾਲ ਮੇਰੀ ਗੱਲ ਨੂੰ ਸੁਣੋਗੇ ਫਿਰ ਸਮਝ ਵਿੱਚ ਵੀ ਆ ਜਾਏਗੀ ਹੁਣ ਤੁਸੀਂ ਮੈਨੂੰ ਇਹ ਦੱਸੋ ਜਵਾਬ ਦਿਓ ਸਿੱਧੋ ਇੱਕ ਸਿਧਾਂਤ ਹੈ ਵੀ ਸੱਚ ਬੋਲਣਾ ਚਾਹੀਦਾ ਇਹ ਸਿਧਾਂਤ ਹੈ ਸਾਰੇ ਹੀ ਅਸੀਂ ਕਹਿੰਦੇ ਹਾਂ ਸਟੇਜ ਤੇ ਬਹਿ ਕੇ ਵੀ ਮੈਂ ਕਹਿੰਦਾ ਵੀ ਸੱਚ ਬੋਲਣਾ ਚਾਹੀਦਾ ਇਹ ਸਿਧਾਂਤ ਦੱਸੋ ਭਾਈ ਸੱਚ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ ਦੱਸਿਓ ਜਰਾ ਸਾਰੇ ਹੀ ਆਪਾਂ ਕਹਿੰਦੇ ਵੀ ਸੱਚ ਬੋਲਣਾ ਚਾਹੀਦਾ ਪਰ ਗੰਗੂ ਨੇ ਮਰਿੰਡੇ ਥਾਣੇ 'ਚ ਜਾ ਕੇ ਸੱਚ ਬੋਲਿਆ ਸੀ ਕਿ ਝੂਠ ਬੋਲਿਆ ਸੀ ਸਾਹਿਬਜ਼ਾਦੇ ਮੇਰੇ ਘਰ ਦਾ ਬੋਲੋ ਸੱਚ ਬੋਲਿਆ ਉਹਨੇ ਕਿਹਾ ਸੀ ਮੇਰੇ ਘਰ ਨੇ ਸਾਹਿਬਜ਼ਾਦੇ ਗ੍ਰਿਫਤਾਰ ਕਰ ਲਓ ਇਹ ਸੱਚ ਹੈ ਪਰ ਕਿਹੋ ਜਿਹਾ ਸੱਚ ਹੈ ਇਸੇ ਤਰ੍ਹਾਂ ਝੂਠ ਨਹੀਂ ਬੋਲਣਾ ਚਾਹੀਦਾ ਅਸੀਂ ਇਹੀ ਸਟੇਜ ਤੇ ਪ੍ਰਚਾਰ ਕਰਦੇ ਹਾਂ ਨਾ ਵੀ ਝੂਠ ਨਹੀਂ ਬੋਲਣਾ ਚਾਹੀਦਾ ਭਾਈ ਝੂਠ ਤੋਂ ਬਚਿਓ ਪਰ ਹੁਣ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਉੱਚ ਦਾ ਪੀਰ ਬਣਾ ਕੇ ਲੈ ਕੇ ਜਾ ਰਹੇ ਹੈ ਤੇ ਜਦੋਂ ਸਿਪਾਹੀਆਂ ਨੇ ਮਾਛੀਵਾੜੇ ਘੇਰਿਆ ਉੱਥੇ ਪੁੱਛਿਆ ਵੀ ਕੌਣ ਹੈ ਕੀ ਕਿਹਾ ਸਿੰਘਾਂ ਨੇ ਕੌਣ ਹੈ ਉੱਚਦਾ ਪੀਰ ਪਰ ਹੈ ਕੌਣ ਸੀ ਗੁਰੂ ਗੋਬਿੰਦ ਸਿੰਘ ਇਹ ਸੱਚ ਹੈ ਕਿ ਝੂਠ ਹੈ ਝੂਠ ਹੈ ਗੁਰੂ ਸਾਹਿਬ ਦੀ ਸਲਾਹ ਨਾਲ ਹੀ ਬੋਲੇ ਹੋਣਗੇ ਪੁੱਛਿਆ ਹੀ ਹੋਣਾ ਗੁਰੂ ਸਾਹਿਬ ਨੂੰ ਮਹਾਰਾਜ ਵੀ ਆਪ ਜਦੋਂ ਇੱਕ ਟੀਮ ਬਣਾ ਕੇ ਆਪਾਂ ਚੱਲਦੇ ਹਾਂ ਆਪਣੀ ਮਰਜ਼ੀ ਨਾਲ ਥੋੜਾ ਜਵਾਬ ਦੇ ਦੇਗਾ ਕੋਈ ਬਾਹਰ ਜਾ ਕੇ ਐਦਾਂ ਸਲਾਹ ਕੀਤੀ ਹੋਣੀ ਹੈ ਪਰ ਹੁਣ ਤੁਸੀਂ ਦੱਸੋ ਵੀ ਸੱਚ ਤੇ ਝੂਠ ਵੇਖੋਗੇ ਜੇ ਮੈਂ ਸਟੇਜ ਤੇ ਇੱਥੇ ਬੋਲ ਰਿਹਾ ਵੀ ਸੱਚ ਬੋਲਣਾ ਚਾਹੀਦਾ ਤੇ ਗੰਗੂ ਤੇ ਆ ਕੇ ਮੇਰੇ ਸਾਹਮਣੇ ਖੜ ਜੇ ਫਿਰ ਮੈਨੂੰ ਗਾਲਾਂ ਕੱਢ ਦਿਓ ਬਈ ਤੁਸੀਂ ਤੇ ਦਿਨ ਰਾਤ ਸਟੇਜਾਂ ਤੇ ਭੰਡ ਦਿਓ ਮੈਨੂੰ ਵੀ ਗੰਗੂ ਪਾਪੀ ਤੇ ਮੈਂ ਤੇ ਸੱਚ ਬੋਲਿਆ ਸੀ ਫਿਰ ਨਾਲੇ ਕਿਹਨੇ ਉਹ ਸੱਚ ਬੋਲਣਾ ਚਾਹੀਦਾ ਫਿਰ ਮੈਂ ਤੇ ਸੱਚ ਬੋਲਿਆ ਸੀ ਮੈਨੂੰ ਕਿਉਂ ਭੰਡਣਾ ਸ਼ੁਰੂ ਕੀਤਾ ਤੁਸੀਂ ਸਟੇਜਾਂ ਤੇ ਬਹਿ ਕੇ ਫਿਰ ਉਦੋਂ ਕੀ ਜਵਾਬ ਦਿਆ ਅਸਲ ਵਿੱਚ ਗੱਲ ਸੱਚ ਮੈਂ ਬੇਨਤੀ ਇਹ ਕੀਤੀ ਸੀ ਵੀ ਗਲਤ ਠੀਕ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਅਸਲ ਵਿੱਚ ਹੁੰਦਾ ਹੈ ਇਰਾਦਾ ਕੀ ਹੈ ਤੇਰਾ ਤੇਰੇ ਇਰਾਦੇ ਤੇ ਗੱਲ ਖੜਦੀ ਹੈ ਜਾ ਸੱਚ ਝੂਠ ਨਹੀਂ ਇਰਾਦਾ ਗੰਗੂ ਦਾ ਇਰਾਦਾ ਮਾੜਾ ਹੈ ਬੋਲਦਾ ਭਾਵੇਂ ਸੱਚ ਹੈ ਪਰਖੇ ਇਰਾਦੇ ਜਾਂਦੇ ਹੈ ਜ਼ਬਾਨ ਤੋਂ ਕੀ ਬੋਲਦਾ ਇਹ ਗਲਤ ਠੀਕ ਸਰੀਰ ਕਰਕੇ ਗਲਤ ਠੀਕ ਨਹੀਂ ਹੁੰਦਾ ਇਰਾਦਾ ਤੇਰੇ ਪਿੱਛੇ ਭਾਵੇਂ ਸਿੰਘਾਂ ਨੇ ਬੋਲਿਆ ਸੱਚ ਹੈ ਝੂਠ ਬੋਲਿਆ ਉੱਥੇ ਵੀ ਗੁਰੂ ਗੋਬਿੰਦ ਇਹ ਉੱਚ ਦਾ ਪੀਰ ਹੈ ਪਰ ਸਿੰਘਾਂ ਦਾ ਇਰਾਦਾ ਕਿੰਨਾ ਵਧੀਆ ਹੈ ਵੀ ਗੁਰੂ ਗੋਬਿੰਦ ਸਿੰਘ ਨੂੰ ਕੱਢ ਕੇ ਲੈ ਕੇ ਜਾਣਾ ਗੁਰੂ ਗੋਬਿੰਦ ਸਿੰਘ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਬਾਹਰ ਕੱਢਣਾ ਬੜਾ ਜ਼ਰੂਰੀ ਹੈ ਹਿਫਾਜ਼ਤ ਕਰਨੀ ਗੁਰੂ ਸਾਹਿਬ ਨੂੰ ਬਚਾ ਕੇ ਲੈ ਜਾਣਾ ਬਹੁਤ ਲਾਜ਼ਮੀ ਹੈ ਬੜਾ ਜ਼ਰੂਰੀ ਹੈ ਉਹਨਾਂ ਦਾ ਝੂਠ ਵੀ ਸੱਚ ਵਰਗਾ ਹੈ ਤੇ ਗੰਗੂ ਦਾ ਇਰਾਦਾ ਸਾਹਿਬਜ਼ਾਦਿਆਂ ਨੂੰ ਕਤਲ ਕਰਾਉਣ ਦਾ ਹੈ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦਾ ਹੈ ਮਾਇਆ ਲੁੱਟਣ ਦਾ ਗੰਗੂ ਦਾ ਇਰਾਦਾ ਹੈ ਇਸ ਕਰਕੇ ਗੰਗੂ ਦਾ ਜਿਹੜਾ ਸੱਚ ਹੈ ਉਹ ਵੀ ਝੂਠ ਤੋਂ ਵੀ ਪੈਂਦਾ ਹੈ ਹੁਣ ਗੱਲ ਨਿਬੜਦੀ ਹੈ ਇਰਾਦੇ ਤੇ ਇਰਾਦੇ ਵੇਖਣੇ ਪੈਣਗੇ ਵੀ ਇਰਾਦਾ ਕੀ ਹੈ ਗਲਤ ਠੀਕ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਬਣੀ ਹੈ ਜ਼ਿੰਦਗੀ ਵਿੱਚ ਗਲਤ ਠੀਕ ਇਰਾਦੇ ਤੇ ਵੇਖੋ ਤੁਸੀਂ ਵੇਖਦੇ ਹੋ ਜਵਾਨ ਅਸੀਂ ਸਾਰੇ ਇਹ ਵੇਖਦੇ ਹਾਂ ਵੀ ਬੰਦਾ ਬੋਲਦਾ ਕਿਵੇਂ ਹੁਣ ਮੈਨੂੰ ਦੱਸੋ ਮੈਂ ਉੱਥੇ ਵੀ ਪੁੱਛਿਆ ਸੀ ਇੱਥੇ ਮੈਂ ਤੁਹਾਨੂੰ ਪੁੱਛਦਾ ਮੈਨੂੰ ਜਰਾ ਸਿੰਘੋ ਜਵਾਬ ਦਿਓ ਗੱਜ ਕੇ ਵੀ 10,000 ਰੁਪਇਆ ਕਿਸੇ ਗਰੀਬ ਦੀ ਲੜਕੀ ਨੂੰ ਇੱਕ ਬੰਦਾ ਦੇ ਰਿਹਾ ਉਹਦੇ ਵਿਆਹ ਵਾਸਤੇ ਇਹ ਠੀਕ ਹੈ ਕਿ ਗਲਤ ਹੈ ਬੋਲੋ ਪਿਆਰਿਓ ਠੀਕ ਹੈ ਪਰ ਉਸ ਬੰਦੇ ਨੇ 10,000 ਦਿੱਤਾ ਮੰਗਾਇਆ ਬਾਹਰੋਂ ਲੱਖ ਸੀ ਤੇ 90,000 ਆਪ ਖਾ ਗਿਆ ਹੁਣ ਦੱਸੋ ਵੀ ਇਹ ਗਲਤ ਹੈ ਕਿ ਠੀਕ ਹੈ ਹੁਣ ਤੁਸੀਂ ਇਰਾਦਾ ਵੇਖੋਗੇ ਤੇ ਗਲਤ ਹੈ ਪਰ ਜੇ ਉਦਾਂ ਕੰਮ ਵੇਖੋਗੇ ਤੇ ਠੀਕ ਹੈ ਤੇ ਠੀਕ ਤੇ ਗਲਤ ਬਾਹਰੋਂ ਕਿਵੇਂ ਵੇਖਿਆ ਜਾ ਸਕਦਾ ਜਿਹਨਾਂ ਚਿਰ ਇਰਾਦਾ ਨਹੀਂ ਵੇਖਿਆ ਤੁਸੀਂ ਹੁਣ ਬਾਹਰ ਇੱਕ ਬੰਦਾ ਬੰਦੇ ਨੂੰ ਕੁੱਟ ਰਿਹਾ ਵੀ ਉਹਦਾ ਦੰਦ ਤੋੜਤਾ ਖੂਨ ਕੱਢਿਆ ਪਿਆ ਥੱਪੜ ਮਾਰਿਆ ਉਹਦੇ ਮੂੰਹ ਤੇ ਉਹ ਡਿੱਗ ਪਿਆ ਜਾ ਕੇ ਇਹ ਗਲਤ ਹੈ ਕਿ ਠੀਕ ਹੈ ਗਲਤ ਹੈ ਵੀ ਬੰਦੇ ਨੂੰ ਬੰਦਾ ਕਿਉਂ ਕੁੱਟਦਾ ਹੈ ਪਰ ਜਦੋਂ ਤੁਸੀਂ ਇਹ ਵੇਖੋਗੇ ਕੱਲ ਇਹਨੇ ਕਰਤੂਤ ਕੀ ਕੀਤੀ ਸੀ ਜਿਹੜਾ ਕੁੱਟਦਾ ਹੈ ਉਹਦੀ ਭੈਣ ਦੀ ਬਾਂਹ ਫੜੀ ਸੀ ਹੁਣ ਦੱਸੋ ਠੀਕ ਹੈ ਕਿ ਗਲਤ ਹੈ ਠੀਕ ਹੈ ਇਰਾਦਾ ਵੇਖੋਗੇ ਫਿਰ ਪਤਾ ਲੱਗੂ ਵੀ ਗਲਤ ਹੈ ਕਿ ਠੀਕ ਹੈ ਹੁਣ ਗੱਲ ਲੈ ਆਓ ਅੱਗੇ ਲੀਡਰ ਨੂੰ ਬੋਲਦਾ ਸੁਣੋ ਪ੍ਰਚਾਰਕ ਨੂੰ ਬੋਲਦਾ ਸੁਣੋ ਪਰ ਬੋਲ ਕੀ ਪ੍ਰਭਾਵਿਤ ਹੋ ਗਿਆ ਤੂੰ ਤੈਨੂੰ ਕੀ ਪਤਾ ਇਰਾਦੇ ਵੇਖਣੇ ਪੈਣਗੇ ਆਖੋ ਸਭ ਇਰਾਦੇ ਨਹੀਂ ਵੇਖੇ ਤਾਂ ਹੀ ਮਗਰ ਲੱਗਦੇ ਹਰ ਜਗ੍ਹਾ ਤੁਸੀਂ ਜਵਾਨ ਵੇਖੀ ਬੋਲਦਾ ਵੇਖਿਆ ਬੰਦਾ ਕਰਦਾ ਵੇਖਿਆ ਕਈ ਭੱਜ ਭੱਜ ਕੇ ਨੰਗੇ ਪੈਰੀ ਬੰਦੇ ਵੇਖੇ ਆ ਜੀ ਨੰਗੇ ਪੈਰੀ ਵਿਆਹੀਆਂ ਪਾਟੀਆਂ ਬੁਰਾ ਹਾਲ ਪਰ ਕਈ ਦਿਖਾਉਣ ਦੇ ਮਾਰੇ ਵੀ ਅਗਲਾ ਇਹ ਕਵੇ ਵੀ ਇਹਦੇ ਵਰਗਾ ਬੰਦਾ ਕੋਈ ਨਹੀਂ ਕਰੋੜਾਂ ਰੁਪਈਆ ਉਹ ਬੰਦਾ ਮੰਗਾਈ ਜਾਂਦਾ ਤੇ ਵੇਖਣ ਨੂੰ ਐਂ ਲੱਗਦਾ ਵੀ ਇਹਦੇ ਵਰਗਾ ਸੇਵਾਦਾਰ ਹੀ ਕੋਈ ਨਹੀਂ ਬੱਲੇ ਬੱਲੇ ਤੇ ਜਦੋਂ ਤੁਸੀਂ ਇਹ ਵੇਖੋਗੇ ਨਾ ਵੀ ਹਰ ਬੰਦੇ ਦੀ ਗਹਿਰਾਈ ਤੱਕ ਜਾਓਗੇ ਵੀ ਇਰਾਦਾ ਕੀ ਹੈ ਇਸ ਬੰਦੇ ਦਾ ਫਿਰ ਸਮਝ ਲੱਗੂ ਵੀ ਯਾਰ ਗੱਲ ਕੁਝ ਹੋਰ ਬੋਲਾਂ ਨੂੰ ਕੀ ਕਰੋਗੇ ਬੋਲਦੇ ਤੇ ਐਂਕਰ ਬਹੁਤ ਵਧੀਆ ਹੁੰਦੇ ਨੇ ਸਟੇਜ ਤੇ ਮੈਂ ਬੋਲਦਾ ਐਂਕਰ ਨੂੰ ਬੁਲਾ ਲਓ ਆ ਜਿਹੜੇ ਖਬਰਾਂ ਦਿੰਦੇ ਹੁੰਦੇ ਨੇ ਵੇਖਿਆ ਤੁਸੀਂ ਬੋਲਦੇ ਹੈ ਗੱਲ ਟੁੱਟਣ ਦਿੰਦੇ ਕਈ ਵਾਰੀ ਕਿਸੇ ਦੇ ਘਰੇ ਜਾ ਕੇ ਕੈਮਰੇ ਲਜਾ ਕੇ ਐ ਲੱਗਦਾ ਹੁੰਦਾ ਵੀ ਹਾਏ ਹੋਏ ਜਿੰਨਾ ਇਹਨੂੰ ਦਰਦ ਹੈ ਇਹਨਾਂ ਤੇ ਕਿਸੇ ਨੂੰ ਵੀ ਨਹੀਂ ਪਰ ਉਹਨਾਂ ਦਾ ਕੰਮ ਹੀ ਬੋਲਣਾ ਹੈ ਅਗਲੇ ਨੂੰ ਜਿਹੋ ਜੀ ਜਿੰਨੀ ਵਧੀਆ ਖਬਰ ਬਣਾ ਕੇ ਦੇਣਗੇ ਉਹਨੇ ਪੈਸੇ ਜ਼ਿਆਦਾ ਮਿਲਣਗੇ ਅਗਲੇ ਨੂੰ ਕੀ ਲੱਗੇ ਵੀ ਅਗਲਾ ਐਕਸੀਡੈਂਟ ਵਿੱਚ ਮਰਿਆ ਕਿ ਜੰਮਿਆ ਕੌਣ ਕਿਹਦਾ ਆਇਆ ਕੋਈ ਵਿਰਲਾ ਹੋਣਾ ਜਿਹਦੇ ਅੰਦਰ ਦਰਦ ਹੋਵੇ ਪਰ ਨਹੀਂ ਤੇ ਅਗਲੇ ਐਕਸੀਡੈਂਟ ਦੇ ਵਿੱਚ ਅਗਲਾ ਲੰਮਾ ਪਿਆ ਹੁੰਦਾ ਵਿੱਚੋਂ ਕੱਢੋ ਹੋਏ ਤੇ ਉਹਨੂੰ ਇਦਾਂ ਕੈਮਰਾ ਲਜਾ ਕੇ ਪੁੱਛ ਦੱਸੋ ਜੀ ਕਿੱਦਾਂ ਫੀਲ ਕਰ ਰਹੇ ਹੋ ਇੱਥੇ ਬੈਠੇ ਤੁਸੀਂ ਅਗਲਾ ਤੇ ਆਪਣੀ ਖਬਰ ਬਣਾਉਂਦਾ ਫਿਰਦਾ ਤੇ ਇਹ ਜੇ ਨੁਕਤਾ ਹਰ ਜਗ੍ਹਾ ਲਾਣ ਲੱਗ ਜਾਓ ਦੁਨੀਆ ਦਾ ਕੋਈ ਵੀ ਬੰਦਾ ਤੁਹਾਨੂੰ ਠੱਗ ਨਹੀਂ ਸਕਦਾ ਗੱਲਾਂ 'ਚ ਲੈ ਆਉਂਦੇ ਨੇ ਇਰਾਦੇ ਸਾਨੂੰ ਸਮਝ ਨਹੀਂ ਪੈਂਦੇ ਜਦੋਂ ਸਾਡਾ ਇਰਾਦਾ ਵੇਖਣ ਦਾ ਪਤਾ ਲੱਗ ਗਿਆ ਨਾ ਸਾਡੇ ਸਮਝ ਵਿੱਚ ਪੈ ਗਈ ਗੱਲ ਵੀ ਯਾਰ ਇਰਾਦੇ ਵੇਖਣੇ ਪੈਣਗੇ ਹਰ ਬੰਦੇ ਦਾ ਤੁਹਾਨੂੰ ਇਰਾਦਾ ਵੇਖਣਾ ਪੈਣਾ ਵੀ ਇਹਦੀ ਇਹ ਸੋਚਦਾ ਕੀ ਹੈ ਤਾਂ ਕਰਕੇ ਗਲਤ ਠੀਕ ਸੱਚ ਝੂਠ ਇਰਾਦਿਆਂ ਤੇ ਪਰਖਿਆ ਜਾਂਦਾ ਹੈ ਇਦਾਂ ਨਾ ਕੋਈ ਸੱਚ ਹੁੰਦਾ ਨਾ ਕੋਈ ਝੂਠ ਹੁੰਦਾ ਨਾ ਕੋਈ ਗਲਤ ਹੁੰਦਾ ਨਾ ਕੋਈ ਠੀਕ ਹੁੰਦਾ ਸਾਰਾ ਕੁਝ ਉਹਦੀ ਇਰਾਦੇ ਤੇ ਖੜਾ ਫਿਰ ਵੀ ਕਰਦਾ ਜੇ ਕੋਈ ਬੰਦਾ ਅੱਜ ਜੱਜ ਵੀ ਤੇ ਇਰਾਦਾ ਹੀ ਵੇਖਦਾ ਹੈ ਅਗਲਾ ਕਹਿੰਦਾ ਬੰਦਾ ਤੇ ਬਚ ਗਿਆ ਮਾਰਨ ਲੱਗਾ ਸੀ ਚਾਕੂ ਯਾਰ ਮਰਿਆ ਤੇ ਹੈ ਨਹੀਂ ਫਿਰ ਮੈਨੂੰ ਸਜ਼ਾ ਕਿਉਂ ਦਿੰਦੇ ਹੋ ਕਹਿੰਦੇ ਇਰਾਦਾ ਕਤਲ ਮਾਰਿਆ ਮਰਿਆ ਭਾਵੇਂ ਨਹੀਂ ਪਰ ਗਏ ਤੇ ਮਾਰਨੀ ਸੀ ਤੇਰਾ ਇਰਾਦਾ ਵੇਖ ਕੇ ਸਜ਼ਾ ਮਿਲੂ ਤੈਨੂੰ ਤੇ ਅਗਲਾ ਇੱਕ ਕਹਿੰਦੇ ਵੀ ਮੇਰੇ ਡਾਕਟਰ ਨੇ ਬੰਦਾ ਮਾਰਤਾ ਉਹ ਕਹਿਣਗੇ ਡਾਕਟਰ ਨੂੰ ਕੋਈ ਸਜ਼ਾ ਨਹੀਂ ਨਾੜੀ ਗਲਤ ਕੱਟੀ ਗਈ ਬੰਦਾ ਮਰ ਗਿਆ ਪਰ ਵਿਚਾਰੇ ਦਾ ਇਰਾਦਾ ਤੇ ਬੋਲੋ ਬਚਾਉਣ ਦਾ ਹੈ ਨਾ ਇਰਾਦਾ ਬਚਾਉਣ ਦਾ ਹੈ ਤਾਂ ਕਰਕੇ ਸਾਰੀ ਦੀ ਸਾਰੀ ਗੱਲ ਇਰਾਦੇ ਤੇ ਖੜੀ ਤੇ ਜ਼ਿੰਦਗੀ ਵਿੱਚ ਕਦੇ ਵੀ ਭੁਲੇਖਾ ਨਾ ਖਾਇਓ ਟਪਲਾ ਤੇ ਖਾਇਓ ਨਾ ਕੋਈ ਹੋਵੇ ਬੰਦਾ ਚਾਹੇ ਕੋਈ ਬਾਬਾ ਹੋਵੇ ਕੋਈ ਪ੍ਰਚਾਰਕ ਹੋਵੇ ਕੋਈ ਲੀਡਰ ਹੋਵੇ ਕੋਈ ਵੱਡੇ ਤੋਂ ਵੱਡਾ ਤੁਹਾਨੂੰ ਸੇਵਾਦਾਰ ਜਾਪੇ ਵੀ ਸੇਵਾਦਾਰ ਹੈ ਪਰ ਤੁਸੀਂ ਉਹਦੇ ਇਰਾਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਵੀ ਇਹ ਸੋਚਦਾ ਕਰਦਾ ਇਹਨੇ ਅੱਜ ਤੱਕ ਕੀਤਾ ਕੀ ਹੈ ਇਹਨੇ ਪਿੱਛੇ ਕੀ ਕੀਤਾ ਅੱਗੇ ਕੀ ਕਰ ਸਕਦਾ ਹੈ ਤੁਹਾਨੂੰ ਸਾਰਾ ਕੁਝ ਉਹਦਾ ਵੇਖਣਾ ਪੈਣਾ ਹੈ ਫਿਰ ਜਾ ਕੇ ਸਮਝ ਆਉਂਦੀ ਹੈ ਡਾਕਟਰ ਕੋਲ ਗਿਆ ਕਹਿੰਦਾ ਜੀ ਮੇਰਾ ਦੰਦ ਕੱਢ ਦਿਓ ਉਹਨੇ ਮੰਗ ਲਿਆ 2000 ਬਾਹਰ ਪੈ ਗਈ ਲੜਾਈ ਉਹਨੇ ਮਾਰਿਆ ਮੁੱਕਾ ਉਹਦਾ ਦੰਦ ਤੋੜਤਾ ਉੱਥੇ ਬਣ ਗਿਆ 26 ਦਾ ਪਰਚਾ ਉਹ ਕਹਿੰਦੇ ਹੱਦ ਹੋ ਗਈ ਇੱਕ ਤੇ ਅਗਲੇ ਨੇ ਮੁੱਕਾ ਮਾਰ ਕੇ ਕੱਢਤਾ ਉਹਦੇ ਤੇ ਤਾਂ ਪਰਚਾ ਕਰਾਤਾ 26 ਦਾ ਇੱਕ ਨੂੰ 2000 ਰੁਪਈਆ ਦੇ ਕੇ ਐ ਦੰਦ ਕਢਾਉਣ ਦਾ ਕੱਢੇ ਤੇ ਦੋਨਾਂ ਨੇ ਦੰਦ ਹੀ ਨੇ ਕੱਢੇ ਤੇ ਦੋਨਾਂ ਨੇ ਦੰਦ ਨੇ ਤੇਰੇ ਉਹ ਕਹਿੰਦਾ ਉਹ ਕੱਢਿਆ ਜਿਹੜਾ ਦਰਦ ਨਹੀਂ ਸੀ ਕਰਦਾ ਜਿਹੜਾ ਉਹਨੇ ਮੁੱਕਾ ਮਾਰ ਕੇ ਕੱਢਿਆ ਉਹਦੀ ਲੋੜ ਸੀ ਮੈਨੂੰ ਤੇ ਜਿਹੜਾ ਡਾਕਟਰ ਨੇ ਕੱਢਿਆ ਇਹ ਮੈਨੂੰ ਤਕਲੀਫ ਦਿੰਦਾ ਸੀ ਇਹ ਮੈਨੂੰ ਤੰਗ ਕਰਦਾ ਸੀ ਤਾਂ ਕਰਕੇ ਪਿਆਰਿਓ ਸਾਰਾ ਕੁਝ ਹੈ ਜਿਹੜਾ ਇਰਾਦੇ ਤੇ ਖੜਾ ਹੈ ਹਮੇਸ਼ਾ ਸਾਨੂੰ ਇਰਾਦਾ ਬਣਾਉਣਾ ਪੈਣਾ ਹੁਣ ਗੱਲ ਫੇਰ ਉੱਥੇ ਲੈ ਕੇ ਆਉਂਦਾ ਹੁਣ ਸਿਧਾਂਤ ਹੈ ਜਿਹੜਾ ਸਿਧਾਂਤ ਕੀ ਹੈ ਸੱਚ ਬੋਲੋ ਇਹ ਸਿਧਾਂਤ ਹੈ ਸਿਧਾਂਤ ਕੀ ਹੈ ਝੂਠ ਨਾ ਬੋਲੋ ਇਹ ਸਿਧਾਂਤ ਹੈ ਸਿਧਾਂਤ ਹੈ ਦੁਸ਼ਮਣ ਚੜ ਕੇ ਆ ਜੇ ਤਲਵਾਰ ਨਾਲ ਉਹਦਾ ਮੁਕਾਬਲਾ ਕਰੋ ਇਹ ਸਿਧਾਂਤ ਹੈ ਪਰ ਗੁਰੂ ਗੋਬਿੰਦ ਸਿੰਘ ਕਿਤੇ ਮੁਕਾਬਲਾ ਕਰਦੇ ਆ ਤੇ ਕਿਤੇ ਨਿਕਲਦੇ ਵੀ ਆ ਇਹ ਤੇ ਟਾਈਮ ਤੇ ਤੇਰੀ ਜ਼ਿੰਦਗੀ 'ਚ ਹਾਲਾਤ ਕਿਹੜੇ ਆਏ ਐ ਤੈਨੂੰ ਵੇਖਣਾ ਪੈਣਾ ਤੈਨੂੰ ਹੁਣ ਦੋਨਾਂ 'ਚੋਂ ਕਿਹੜੀ ਗੱਲ ਦੱਸਾਂ ਮਾਛੀਵਾੜੇ ਦੀ ਗੱਲ ਦੱਸਾਂ ਰੀਸ ਕਰੇਗਾ ਕਿ ਚਮਕੌਰ ਵਾਲੀ ਰੀਸ ਕਰੇਗਾ ਲੜਨਾ ਚਾਹੇਗਾ ਕਿ ਨਿਕਲਣਾ ਚਾਹੇਗਾ ਕਿਹੜਾ ਫੈਸਲਾ ਮੰਨੀਏ ਇਹ ਤੇ ਤੇਰੀ ਜ਼ਿੰਦਗੀ ਆਉਣੀ ਹੈ ਤੇਰੇ ਹਾਲਾਤ ਆਉਣੇ ਨੇ ਤੈਨੂੰ ਖੁਦ ਉੱਥੇ ਆਪਣਾ ਨਜ਼ਰੀਆ ਬਣਾਉਣਾ ਪੈਣਾ ਵੀ ਇਸ ਘਟਨਾ ਨੂੰ ਮੈਂ ਵੇਖਾਂ ਕਿੱਦਾਂ ਮੇਰੀ ਜ਼ਿੰਦਗੀ 'ਚ ਆਹ ਘਟਨਾ ਆਈ ਹੈ ਮੈਂ ਵੇਖਾਂ ਕਿੱਦਾਂ ਉੱਥੇ ਤੂੰ ਐਂ ਨਹੀਂ ਕਹਿ ਸਕਦਾ ਵੀ ਗੁਰੂ ਗੋਬਿੰਦ ਸਿੰਘ 40 ਬੰਦੇ ਸੀ ਤੇ ਉਹ ਵੀ ਲੜੇ ਸੀ ਤੇ ਆਪਾਂ ਵੀ ਲੜਾਂਗੇ ਜਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਵੀ ਨਿਕਲੇ ਸੀ ਆਪਾਂ ਵੀ ਨਿਕਲਾਂਗੇ ਇਹ ਨਹੀਂ ਉਹ ਤੇ ਤੇਰੀ ਜ਼ਿੰਦਗੀ ਵਿੱਚ ਘਟਨਾ ਕਿੱਦਾਂ ਦੀ ਹੈ ਉਹ ਘਟਨਾ ਦਾ ਵਜਨ ਕਿੰਨਾ ਹੈ ਉੱਥੇ ਫਿਰ ਤੂੰ ਸੋਚਦਾ ਕਿੱਦਾਂ ਹੈ ਤੇ ਸਹੀ ਫੈਸਲਾ ਲੈ ਕੇ ਵਿਖਾਉਂਦਾ ਹੈ ਤਾਂ ਤੈਨੂੰ ਕਿਹਾ ਜਾ ਸਕਦਾ ਹੈ ਐਦਾਂ ਐਦਾਂ ਤਾਂ ਕਿਹਾ ਜਾਊ ਵੀ ਫੈਸਲੇ ਇਹ ਵੀ ਬੜੇ ਵਧੀਆ ਕਰਦਾ ਜਿਵੇਂ ਕਲਗੀਆਂ ਵਾਲੇ ਨੇ ਕੀਤੇ ਹੈ ਆ ਹੈ ਗੁਰੂ ਦਾ ਸਿੱਖ ਗੁਰੂ ਵਰਗਾ ਭਾਵ ਕੇ ਇਹਦਾ ਨਜ਼ਰੀਆ ਤੇ ਗੁਰੂ ਦਾ ਨਜ਼ਰੀਆ ਇੱਕੋ ਜਿਹਾ ਘਟਨਾਵਾਂ ਨੂੰ ਵੇਖਣ ਦੀ ਦ੍ਰਿਸ਼ਟੀ ਫਿਰ ਸੁਣੋ ਸਿਧਾਂਤ ਗੁਰੂ ਨਹੀਂ ਦਿੰਦੇ ਹੁੰਦੇ ਸਤਿਗੁਰੂ ਦਿੰਦੇ ਨੇ ਦ੍ਰਿਸ਼ਟੀ ਸਿਧਾਂਤ ਕੀ ਹੁੰਦਾ ਹੈ ਫਿਰ ਸੁਣੋ ਇੱਕ ਬੰਦਾ ਅੰਨਾ ਹੈ ਉਹ ਬੰਦੇ ਨੂੰ ਇੱਕ ਬੰਦਾ ਨਾ ਐ ਬਾਹਰ ਖੜ ਕੇ ਕਹੀ ਜਾਂਦਾ ਹੁਣ ਸੱਜੇ ਨੂੰ ਮੁੜ ਜਾ ਅਗਲਾ ਸੱਜੇ ਨੂੰ ਮੁੜ ਗਿਆ ਹੁਣ ਖੱਬੇ ਨੂੰ ਮੁੜ ਜਾ ਅਗਲਾ ਖੱਬੇ ਨੂੰ ਮੁੜ ਗਿਆ ਹੁਣ ਅੱਗੇ ਨੂੰ ਆ ਜਾ ਅੱਗੇ ਨੂੰ ਤੁਰਿਆ ਤੁਰਿਆ ਅੰਨਾ ਹੈ ਨਾ ਅੰਨਾ ਡਿਪੈਂਡ ਹੈ ਵੀ ਬਾਹਰੋਂ ਕੋਈ ਮੈਨੂੰ ਦੱਸੂ ਫਿਰ ਮੈਂ ਤੁਰੂ ਅਸੀਂ ਕੀ ਕਰਦੇ ਹਾਂ ਅਸੀਂ ਕਹਿੰਦੇ ਹਾਂ ਮੈਨੂੰ ਪੁੱਛੋ ਸਾਨੂੰ ਪੁੱਛ ਕੇ ਚੱਲੋ ਪਰ ਗੁਰੂ ਸਾਹਿਬ ਨੇ ਕੀ ਕਿਹਾ ਉਹ ਕਹਿੰਦੇ ਅੰਨੇ ਨੂੰ ਦੱਸੋ ਨਾ ਅੰਨੇ ਨੂੰ ਅੱਖਾਂ ਦਿਓ ਅਗਲਾ ਤੇਰੇ ਤੇ ਡਿਪੈਂਡ ਨਾ ਹੋਵੇ ਅਗਲਾ ਆਪ ਵੇਖ ਕੇ ਤੁਰ ਸਕੇ ਟੋਇਆ ਉਹਨੂੰ ਆਪ ਦਿਸੇ ਖੱਡੇ ਉਹਨੂੰ ਆਪ ਦਿਸਣ ਉਹ ਖੁਦ ਵੇਖੇ ਵੀ ਆ ਖੱਡੇ ਹੈ ਇੱਥੇ ਪ੍ਰੋਬਲਮ ਹੈ ਤਾਂ ਕਰਕੇ ਅੱਖਾਂ ਦੇਣੀਆਂ ਪੈਣਗੀਆਂ ਕਹਿ ਕਹਿ ਕਹਿੰਦੇ ਵੀ ਹੁਣ ਐ ਨੂੰ ਕਰ ਲਓ ਹੁਣ ਐ ਨੂੰ ਕਰ ਲਓ ਅੱਖਾਂ ਦੇਣੀਆਂ ਪੈਣਗੀਆਂ ਆਪਣੇ ਫੈਸਲੇ ਆਪ ਕਰ ਸਕੇ ਇਹਨੂੰ ਕਹਿੰਦੇ ਆਪਣੇ ਪੈਰਾਂ ਤੇ ਖੜੇ ਹੋਣਾ ਬੰਦਾ ਆਪਣੇ ਫੈਸਲੇ ਆਪ ਕਰਨ ਜੋਗਾ ਹੋ ਗਿਆ ਆਪਣੀ ਜ਼ਿੰਦਗੀ ਵਿੱਚ ਗਲਤ ਠੀਕ ਪਰਖਣ ਜੋਗਾ ਹੋ ਗਿਆ ਇਹਦੀ ਸਮਝ ਵਿੱਚ ਵਾਧਾ ਹੋ ਗਿਆ ਇਹ ਸਾਨੂੰ ਕਰਨਾ ਪੈਣਾ ਸਾਡਾ ਇਹਨੂੰ ਵਰਤਣਾ ਸਿੱਖਣਾ ਪੈਣਾ ਹੈ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ ਆ ਇੱਕ ਨੂੰ ਜੇ ਸਮਝਣ ਸਮਝ ਚ ਆ ਗਿਆ ਨਾ ਇਹ ਫਿਰ ਸਾਰਾ ਕੁਝ ਹੀ ਸੈੱਟ ਹੋ ਸਕਦਾ ਸਾਰਾ ਕੁਝ ਤਾਂ ਕਰਕੇ ਕੋਸ਼ਿਸ਼ ਕਰੀਏ ਵੀ ਅਸੀਂ ਵੀ ਹਰ ਘਟਨਾ ਨੂੰ ਜ਼ਿੰਦਗੀ ਵਿੱਚ ਜਿੱਦਾਂ ਦਾ ਕੁਝ ਆਉਂਦਾ ਹੈ ਉਹਨੂੰ ਅਸੀਂ ਵੇਖ ਸਕੀਏ ਹਾਲਾਤ ਕਿੱਦਾਂ ਦੇ ਨੇ ਉਹਨਾਂ ਹਾਲਾਤਾਂ ਤੇ ਫੈਸਲਾ ਲੈ ਸਕੀਏ ਆ ਡਿਵੈਲਪ ਹੋਵੇ ਇਹਦੀ ਗਤੀ ਹੋਵੇ ਦਿਮਾਗ ਖੁੱਲੇ ਦਿਮਾਗ ਖੁੱਲੇ ਬੜੀ ਵਾਰੀ ਬੇਨਤੀ ਕੀਤੀ ਵੀ ਗਤੀ ਮਤਲਬ ਸਪੀਡ ਸਾਡਾ ਆਪਣਾ ਦਿਮਾਗ ਕੰਮ ਕਰਨ ਲੱਗੇ ਅਸੀਂ ਆਪ ਸੋਚਣ ਲੱਗੀਏ ਹਰੇਕ ਗੱਲ ਨੂੰ ਹਰੇਕ ਘਟਨਾ ਨੂੰ ਆਪਣੀ ਜ਼ਿੰਦਗੀ ਵਿੱਚ ਆਪ ਵੇਖ ਸਕੀਏ ਗੁਰੂ ਵਰਗੇ ਫੈਸਲੇ ਕਰਕੇ ਵਿਖਾਏਗਾ ਜਦੋਂ ਤਾਂ ਸਿੱਖ ਗੁਰੂ ਦਾ ਰੂਪ ਮੰਨਿਆ ਜਾਏਗਾ ਵੀ ਇਹਦੀ ਸੋਚ ਤੇ ਗੁਰੂ ਦੀ ਸੋਚ ਇੱਕ ਹੈ ਇਹ ਥੋੜਾ ਵੀ ਯਾਰ ਦਮਾਲਾ ਸਜਾ ਲਿਆ ਤੇ ਗੁਰੂ ਦਾ ਪੁੱਤ ਬਣ ਗਿਆ ਗਾਤਰਾ ਪਾ ਲਿਆ ਦਮਾਲਾ ਸਜਾ ਲਿਆ ਦਾੜੀ ਰੱਖ ਲਈ ਇਹ ਤੇ ਕੱਦ ਕਾਠ ਵੀ ਜੱਚਦਾ ਬਹੁਤ ਹੈ ਚੋਲਾ ਪਾ ਲਿਆ ਬਰਸ਼ਾ ਫੜ ਲਿਆ ਸ੍ਰੀ ਸਾਹਿਬ ਫੜ ਲਈ ਕਿਰਪਾਨ ਹੱਥ 'ਚ ਫੜ ਲਈ ਵੀ ਇਹ ਤੇ ਗੁਰੂ ਦਾ ਹੀ ਰੂਪ ਲੱਗਦਾ ਐ ਥੋੜਾ ਉਹ ਜੋਤ ਜਿਹੜੀ ਕਹਿੰਦੇ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ ਕਹਿੰਦੇ ਆਪਾਂ ਵੀ ਪਤੀ ਪਤਨੀ ਲੱਗਦੇ ਦੋ ਆ ਪਰ ਸੋਚ ਇੱਕ ਹੈ ਇਸੇ ਤਰ੍ਹਾਂ ਗੁਰੂ ਤੇ ਗੁਰੂ ਦਾ ਸਿੱਖ ਲੱਗਦੇ ਦੋ ਆ ਪਰ ਸੋਚ ਇਹਨਾਂ ਦੀ ਇੱਕ ਹੈ ਉਹਨਾਂ ਹਾਲਾਤਾਂ 'ਚ ਉਹ ਕਮਾਲਦੇ ਸੀ ਅੱਜ ਦੇ ਹਾਲਾਤਾਂ 'ਚ ਇਹ ਕਮਾਲ ਇਹ ਸਿੱਖ ਦਾ ਗੁਰੂ ਦਾ ਗੁਰੂ ਵਰਗਾ ਹੋ ਗਿਆ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਦੇਹਿਆ ਮੈਥਡ ਸਮਝ ਜਾ ਗਿਆ ਗੁਰ ਕਿਰਪਾ ਜਿਹੇ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਉਹ ਇਹ ਮੈਥਡ ਇਹ ਟੈਕਨੀਕ ਇਹ ਢੰਗ ਤਰੀਕਾ ਉਹਦੇ ਦਿਮਾਗ 'ਚ ਆ ਗਿਆ ਫਿਰ ਪਰਵਾਹ ਨਹੀਂ ਮੰਨਦਾ ਭਾਵੇਂ ਜੋ ਮਰਜ਼ੀ ਹੋ ਜਾਏ ਆਪਾਂ ਪੜ੍ਹਦੇ ਨਾ ਜੋ ਨਰ ਦੁੱਖ ਮੈਨੂੰ ਪੜ੍ਹੋ ਇੱਕ ਵਾਰ ਪੂਰਾ ਸ਼ਬਦ ਹੀ ਗਾ ਦਿਓ ਪੂਰਾ ਧਿਆਨ ਇਕਾਗਰ ਰੱਖਿਓ ਪਿਆ ਦਿਓ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾਹੇ ਮਾਨੋ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹਿ ਨਿਰਾਸ਼ਾ ਕਾਮ ਕ੍ਰੋਧ ਜਿਹੇ ਪਰਸੈ ਨਾਨ ਤਹ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰ ਕੋ ਕੀਨੀ ਤਹ ਇਹ ਜੁਗ ਤੂੰ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਇਹ ਤਕਨੀਕ ਇਹ ਮੈਥਡ ਇਹ ਜੁਗਤੀ ਜ਼ਿੰਦਗੀ ਜਿਉਣ ਦਾ ਢੰਗ ਗੁਰੂ ਤੋਂ ਸਮਝ ਪੈ ਜਾਂਦਾ ਗੁਰਬਾਣੀ ਦਾ ਗਿਆਨ ਪਹਿਲਾਂ ਲੈਣ ਲੱਗੇ ਇੱਥੇ ਨੀਂਹ ਵੱਜ ਜਾਂਦੀ ਹੈ ਬੰਦੇ ਦੀ ਗੁਰਬਾਣੀ ਦੇ ਗਿਆਨ ਨਾਲ ਇੱਕ ਵਾਰੀ ਨਜ਼ਰੀਆ ਬਣਨ ਲੱਗ ਜਾਂਦਾ ਹੈ ਹੁਣ ਨਜ਼ਰੀਆ ਆਪੇ ਹੀ ਵਧੀਆ ਹੋਣਾ ਪਰਮਾਤਮਾ ਨੂੰ ਏਡੇ ਵੱਡੇ ਬ੍ਰਹਿਮੰਡ ਦੇ ਮਾਲਕ ਨੂੰ ਸੁਰਤ ਵਿੱਚ ਰੱਖਦਾ ਹੈ ਪਤਾ ਨਹੀਂ ਇਹਨਾਂ ਦੇ ਕਿੰਨੇ ਕੁ ਬ੍ਰਹਿਮੰਡ ਬਣਾਏ ਉਹਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਨੇ ਵਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਅਰਾਧ ਨਾ ਜਾਣਾ ਰੇ ਹਰ ਹਰ ਗੁਰਪੁਰ ਕਰਤਾ ਰੇ ਹਰ ਜੀਓ ਨਾਮ ਪਰਿਓ ਰਾਮਦਾਸ ਉਹ ਐਡੇ ਵੱਡੇ ਨੂੰ ਜਦੋਂ ਧਿਆਨ ਚ ਰੱਖਦਾ ਹੈ ਪਰਮਾਤਮਾ ਨੂੰ ਫਿਰ ਆਪੇ ਹੀ ਨਜ਼ਰੀਆ ਬਹੁਤ ਵਧੀਆ ਬਣਦਾ ਫਿਰ ਅੰਦਰੋਂ ਵਾਹ ਵਾਹ ਕਰਦਾ ਹੁਣ ਇੱਥੇ ਸਾਰੇ ਆਪਾਂ ਵਾਹਿਗੁਰੂ ਕਰਦੇ ਸੀ ਜਦੋਂ ਆਪਾਂ ਸ਼ੁਰੂ ਕੀਤਾ ਹੈ ਕਿ ਸਾਰੇ ਆਪਾਂ ਲਓ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਰੇ ਮਾਲਕਾ ਤੂੰ ਧੰਨ ਹੈ ਤੂੰ ਵਾਹ ਹੈ ਤੂੰ ਕਿਆ ਬਾਤ ਹੈ ਏਦਾਂ ਕਹਿ ਰਹੇ ਸੀ ਆਪਾਂ ਕਿਆ ਬਾਤ ਹੈ ਤੂੰ ਕਮਾਲ ਦਾ ਇਹ ਕਹਿਣਾ ਠੀਕ ਹੈ ਇਹ ਕਹਿਣਾ ਠੀਕ ਹੈ ਪਰ ਪਹਿਲਾਂ ਮਹਿਸੂਸ ਕਰੀਏ ਉਹਦੇ ਉਹਦੇ ਉਹਦੇ ਗੁਣਾਂ ਨੂੰ ਵੇਖੀਏ ਤੇ ਸਹੀ ਪਰਮਾਤਮਾ ਦੇ ਗੁਣਾਂ ਨੂੰ ਵੇਖੀਏ ਫਿਰ ਵਾਹ ਵਾਹ ਕਰੀਏ ਰੱਬ ਦੇ ਗੁਣਾਂ ਨੂੰ ਵੇਖ ਕੇ ਵਾਹ ਵਾਹ ਕਰੀਏ ਹੁਣ ਵੇਖੋ ਨਾ ਇੱਕ ਤੇ ਹੈ ਨਾ ਵੀ ਪ੍ਰਸ਼ਾਦਾ ਛੱਕ ਕੇ ਸਬਜ਼ੀ ਦਾ ਸਵਾਦ ਲੈ ਕੇ ਮੰਨ ਲਓ ਗ੍ਰਾਹੀ ਮੂੰਹ ਵਿੱਚ ਪਾਵੇ ਬੰਦਾ ਤੇ ਬਹੁਤ ਸਵਾਦ ਹੋਵੇ ਪਹਿਲਾਂ ਤੇ ਸਵਾਦ ਲਵੇ ਫਿਰ ਕਵੇ ਵਾਹ ਕਿਆ ਏਦਾਂ ਕਵੇ ਤੇ ਨਾ ਤੇ ਗ੍ਰਾਹੀ ਮੂੰਹ ਚ ਪਾਈ ਨਾ ਕੋਈ ਸਵਾਦ ਆਇਆ ਤੇ ਇੱਕ ਬੰਦਾ ਐਵੇਂ ਕਹੀ ਜਾਏ ਵਾਹ ਬਈ ਵਾਹ ਵਾਹ ਬਾਬਾ ਕਹਿੰਦੇ ਕਾਹਦਾ ਵਾਹ ਵਾਹ ਕਰੀ ਜਾਂਦਾ ਤੂੰ ਤੈਨੂੰ ਕੋਈ ਸਵਾਦ ਤੇ ਆਇਆ ਹੀ ਨਹੀਂ ਤੂੰ ਵਾਹ ਵਾਹ ਕਰੀ ਜਾਂਦਾ ਐਵੇਂ ਪਰਮਾਤਮਾ ਦੇ ਜਿਹੜੇ ਨਿਯਮ ਨੇ ਰੱਬ ਦੇ ਜਿਹੜੇ ਨਿਯਮ ਨੇ ਉਹ ਗੁਰਬਾਣੀ ਤੋਂ ਸਮਝ ਕੇ ਫਿਰ ਜਦੋਂ ਬੰਦਾ ਦੋ ਚੀਜ਼ਾਂ ਨੂੰ ਵੇਖੋਗੇ ਨਾ ਵਾਹ ਵਾਹ ਕਰਨ ਨੂੰ ਜੀ ਕਰਦਾ ਦੋ ਇੱਕ ਤੇ ਕੁਦਰਤ ਇੱਕ ਤੇ ਇਹਨੂੰ ਵੇਖ ਕੇ ਵਾਹ ਵਾਹ ਕਰਨ ਨੂੰ ਜੀ ਕਰਦਾ ਤੁਸੀਂ ਜਿੱਦਾਂ ਹੁਣ ਆਪਾਂ ਵੇਖਦੇ ਹਾਂ ਨਾ ਵੀ ਕਰੋੜਾਂ ਬ੍ਰਹਿਮੰਡ ਨੇ ਏਦਾਂ ਦੇ ਕਰੋੜਾਂ ਹੀ ਸੂਰਜ ਉੱਡੇ ਫਿਰਦੇ ਐ ਕਹਿੰਦੇ ਕਰੋੜਾਂ ਅਰਬਾਂ ਹੀ ਚੰਦਰਮਾ ਨੇ ਕਰੋੜਾਂ ਹੀ ਧਰਤੀਆਂ ਨੇ ਅਣਗਿਣਤ ਨੇ ਕਰੋੜਾਂ ਤੇ ਆਪਾਂ ਕਹਿ ਰਹੇ ਹਾਂ ਅਣਗਿਣਤ ਨੇ ਧਰਤੀ ਹੋਰ ਪਰੈ ਹੋਰ ਹੋਰ ਏਦਾਂ ਹੀ ਪੜ੍ਹਦੇ ਹਾਂ ਆਪਾਂ ਕਰੋੜਾਂ ਬ੍ਰਹਿਮੰਡ ਨੇ ਏਦਾਂ ਦੇ ਕਰੋੜਾਂ ਹੀ ਧਰਤੀਆਂ ਨੇ ਜਦੋਂ ਫਿਰ ਆਪਾਂ ਵੇਖਦੇ ਹਾਂ ਵੀ ਕਿਵੇਂ ਆਕਸੀਜਨ ਕਿਵੇਂ ਕਿਵੇਂ ਸੂਰਜ ਦੀ ਰੋਸ਼ਨੀ ਪੈਂਦੀ ਹੈ ਕਿਵੇਂ ਫਸਲਾਂ 'ਚ ਰਸ ਭਰਦਾ ਹੈ ਕਿਵੇਂ ਧਰਤੀ ਵਿੱਚ ਮੇਰੇ ਮਾਲਕ ਨੇ ਉਪਜਾਊ ਸ਼ਕਤੀ ਪੈਦਾ ਕੀਤੀ ਹੈ ਹਰੇਕ ਚੀਜ਼ ਨੂੰ ਵੇਖ ਵੇਖ ਕੇ ਵਾਹ ਵਾਹ ਕਹਿਣ ਨੂੰ ਜੀ ਕਰਦਾ ਇੱਕ ਤੇ ਵਾਹ ਵਾਹ ਕਰਨ ਨੂੰ ਜੀ ਕਰਦਾ ਆਹ ਸਾਰਾ ਕੁਝ ਵੇਖ ਕੇ ਇੱਕ ਫਿਰ ਬੰਦੇ ਦਾ ਜਿਹੜਾ ਮਾਇੰਡ ਘੜਿਆ ਜਿਹੜਾ ਮਨ ਤੂੰ ਜੋਤ ਸਰੂਪ ਹੈ ਇਹ ਜੋਤ ਹੈ ਜਿਹੜੀ ਆ ਮਾਇੰਡ ਤੇ ਮਾਇੰਡ ਦੀਆਂ ਕਾਢਾਂ ਵੇਖ ਵੇਖ ਕੇ ਵੀ ਵਾਹ ਵਾਹ ਕਰ ਨਿਕਲਦਾ ਧੱਕੇ ਨਾਲ ਹੀ ਵਾਹ ਵਾਹ ਨਿਕਲਦਾ ਇੱਕ ਤੇ ਰੱਬ ਦੀ ਰੱਬ ਦਾ ਜਿਹੜਾ ਕੁਦਰਤ ਦਾ ਨਿਯਮ ਬਣਾਇਆ ਇਹਨੂੰ ਵੇਖ ਕੇ ਵਾਹ ਵਾਹ ਕਰਨ ਨੂੰ ਜੀ ਕਰਦਾ ਸਾਡੀ ਬਹੁਤੀ ਪ੍ਰੋਬਲਮ ਇਹ ਹੈ ਕਿ ਨਾ ਤੇ ਪਰਮਾਤਮਾ ਦੇ ਨਿਯਮਾਂ ਨੂੰ ਸਮਝੇ ਅਸੀਂ ਨਾ ਆਪਣੇ ਮਾਇੰਡ ਨੂੰ ਸਮਝ ਸਕੇ ਹਾਂ ਨਾ ਰੱਬ ਪਰਮਾਤਮਾ ਨੂੰ ਨੇਚਰ ਦੋ ਚੀਜ਼ਾਂ ਨੂੰ ਸਮਝਿਓ ਇੱਕ ਕਾਦਰ ਦੇ ਸੁਭਾਅ ਨੂੰ ਤੇ ਇੱਕ ਬੰਦੇ ਦੇ ਸੁਭਾਅ ਨੂੰ ਕੁਦਰਤ ਕਿਵੇਂ ਕੰਮ ਕਰਦੀ ਹੈ ਇੱਕ ਤੇ ਇਹ ਸਮਝਣਾ ਹੈ ਇੱਕ ਸਾਡਾ ਮਾਇੰਡ ਕਿਵੇਂ ਕੰਮ ਕਰਦਾ ਇਹ ਸਮਝਣਾ ਦੋ ਗੱਲਾਂ ਸਮਝਣੀਆਂ ਨੇ ਦੋਨਾਂ ਚੀਜ਼ਾਂ ਨੂੰ ਜਦੋਂ ਵੇਖਦੇ ਹਾਂ ਫਿਰ ਵਾਹ ਵਾਹ ਕਰਨ ਨੂੰ ਜੀ ਕਰਦਾ ਵਾਹ ਬਈ ਵਾਹ ਵਾਹ ਬਈ ਵਾਹ ਫਿਰ ਇਹਨੂੰ ਤੁਸੀਂ ਭਾਵੇਂ ਇੱਕ ਵਾਰੀ ਜਦੋਂ ਸਵਾਦ ਆਵੇ, ਹੁਣ ਜਿਵੇਂ ਆਪਾਂ ਰੋਟੀ ਖਾ ਰਹੇ ਹੋਈਏ, ਆਪਾਂ ਵਾਹ ਵਾਹ ਕਰੀਏ, ਸਵਾਦ ਆਇਆ ਫਿਰ ਕਰੀਏ। ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਨੂੰ, ਮਾਈਂਡ ਦੇ ਸਿਸਟਮ ਨੂੰ, ਰੱਬ ਦੇ ਸਿਸਟਮ ਨੂੰ, ਕੁਦਰਤ ਨੂੰ ਵੇਖ ਵੇਖ ਕੇ ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਹਿੰਦੂ ਕਵੇ ਰਾਮ ਰਾਮ, ਉਹਨੂੰ ਰਮੇ ਨੂੰ ਵੇਖ ਵੇਖ ਕੇ ਕਵੇ ਰਾਮ ਰਾਮ, ਫਿਰ ਸਵਾਦ ਆਉਂਦਾ। ਹੁਣ ਸਾਡੇ ਕੀ ਹੈ, ਰੀਸਮ ਰੀਸੀ ਚੱਲ ਰਿਹਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਕਈ ਤੇ ਸੁੰਨ ਹੋ ਗਏ ਐਂ ਕਰ ਕਰਕੇ। ਹੋਣਾ ਚਾਹੀਦਾ ਸੀ ਮਾਈਂਡ ਡਿਵੈਲਪ, ਹੋਣਾ ਚਾਹੀਦਾ ਸੀ ਤਿੱਖਾ, ਖੁੰਡੇ ਹੋ ਗਏ ਸਭ, ਹੋਣੇ ਚਾਹੀਦੇ ਸੀ ਐਕਟਿਵ, ਹੋਣੇ ਚਾਹੀਦੇ ਸੀ ਕੈਮ, ਬੰਨੇ ਚਾਹੀਦੇ ਸੀ ਰੋਲ ਮਾਡਲ, ਪਰ ਡੈਡ ਕਰ ਲਿਆ ਮਾਈਂਡ। ਫਿਰ ਸੁਣੋ, ਸਮਝ ਕੇ ਕਰੋ ਤੁਸੀਂ, ਫੀਲ ਕਰਕੇ ਵਾਹਿਗੁਰੂ ਵਾਹਿਗੁਰੂ ਕਰੋ, ਹਾਜ਼ਰ ਸਮਝ ਕੇ ਵਾਹਿਗੁਰੂ ਵਾਹਿਗੁਰੂ ਕਰੋ, ਉਹਦੇ ਗੁਣਾਂ ਨੂੰ ਜਾਣ ਕੇ ਵਾਹਿਗੁਰੂ ਵਾਹਿਗੁਰੂ ਕਰੋ। ਆਹ ਜਿਹੜਾ ਸ਼ਬਦ ਹੈ ਨਾ, ਆਹ ਸ਼ਬਦ ਜਿਹੜਾ ਆਪਾਂ ਪੜ੍ਹਿਆ, ਸਿੰਘੋ ਧਿਆਨ ਨਾਲ ਸੁਣਿਓ, ਵਾਹਿਗੁਰੂ ਵਾਹਿਗੁਰੂ ਕਰਦੇ ਬੜੇ ਵੇਖੇ ਹੈ। ਸੁਣੋ, ਕਹਿੰਦੇ ਮੇਰਿਆ ਰੱਬਾ ਮੇਰਾ ਨਾਮ ਤੇ ਪੈ ਗਿਆ ਰਾਮਦਾਸ, ਵੀ ਰੱਬ ਦਾ ਬੜਾ ਭਗਤ ਹੈ। ਜਦੋਂ ਅਗਲਾ ਮੈਨੂੰ ਐਂ ਬੈਠੇ ਨੂੰ ਵੇਖਦਾ ਹੈ ਵੀ ਆਹ ਤੇ ਐਂ ਅੱਖਾਂ ਬੰਦ ਕੀਤੀਆਂ ਨੇ, ਇਹ ਐਂ ਕਰ ਰਿਹਾ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ, ਤੇ ਨਾਮ ਮੇਰਾ ਕੀ ਪੈ ਗਿਆ, ਬੜਾ ਰਾਮ ਦਾ ਦਾਸ ਹੈ ਬਈ, ਵਾਹਿਗੁਰੂ ਵਾਹਿਗੁਰੂ। ਆਪਾਂ ਜਿਵੇਂ ਆਪਾਂ ਕਰਦੇ ਹੋਈਏ ਸਿੱਖ ਇੱਥੇ ਬਹਿ ਕੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਵੇਖਣ ਵਾਲੇ ਭਲਾ ਕੀ ਕਹਿਣਗੇ ਆਲੇ ਦੁਆਲੇ ਵਾਲੇ, ਵੀ ਬੱਲੇ ਬੱਲੇ ਬਾਲਾ ਵੱਡਾ ਭਗਤ, ਇਹ ਤਾਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦਾ, ਤਿੰਨ ਘੰਟੇ ਹਟਿਆ ਹੀ ਨਹੀਂ, ਇਹ ਤਾਂ ਪੰਜ ਘੰਟੇ ਵਾਹਿਗੁਰੂ ਵਾਹਿਗੁਰੂ ਕਰੀ ਗਿਆ, ਇਹ ਤਾਂ ਬਹੁਤ ਵੱਡਾ ਭਗਤ ਹੈ। ਕਹਿੰਦੇ ਮੇਰਿਆ ਰੱਬਾ ਰਾਮ ਰਾਮ ਕਰਦੇ ਨੂੰ ਵੇਖ ਕੇ, ਮੇਰਾ ਨਾਮ ਲੋਕਾਂ ਨੇ ਰਾਮਦਾਸ ਕਹਿਤਾ ਮੈਨੂੰ, ਵੀ ਰੱਬ ਦਾ ਬੜਾ ਦਾਸ ਹੈ। ਪਰ ਸੱਚੀ ਗੱਲ ਇਹ ਹੈ, ਮੈਂ ਤੇਰੇ ਗੁਣਾਂ ਨੂੰ ਤੇ ਜਾਣਿਆ ਹੀ ਨਹੀਂ, ਜੀਭ ਨਾਲ ਕਰੀ ਜਾਂਦਾ ਵਾਹਿਗੁਰੂ ਰਾਮ ਰਾਮ, ਤੇਰੇ ਸਿਸਟਮ ਨੂੰ ਵੀ ਸਮਝਿਆ ਨਹੀਂ, ਤੇਰੇ ਨਿਯਮਾਂ ਨੂੰ ਮੈਂ ਸਮਝਦਾ ਨਹੀਂ, ਜੀਭ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਜਿੰਨਾ ਮਰਜ਼ੀ, ਪਰ ਪਰਮਾਤਮਾ ਦੇ ਗੁਣਾਂ ਨੂੰ, ਉਹਦੇ ਨਿਯਮਾਂ ਨੂੰ, ਉਹਦੇ ਸੁਭਾਅ ਨੂੰ, ਮੇਰੇ ਰੱਬ ਦੇ ਸੁਭਾਅ ਨੂੰ ਸਮਝਣਾ ਪੈਣਾ ਹੈ, ਉਹਦੀ ਘਾੜਤ ਘੜੀ ਜਿਹੜਾ ਮਾਈਂਡ ਹੈ ਇਹਨੂੰ ਸਮਝਣਾ ਪੈਣਾ ਹੈ, ਇਹਦੀ ਲੋੜ ਹੈ। ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੂੰ ਤੇ ਸਮਝਿਆ ਨਹੀਂ, ਆ ਹੁਣ ਹੁਣ ਸ਼ਬਦ ਸੁਣ ਕੇ ਵੇਖੋ ਪਹਿਲਾਂ, ਬਿਲਕੁਲ ਕਲੀਅਰ ਹੋ ਜੂ ਗੱਲ ਚੰਗੀ ਤਰ੍ਹਾਂ। ਫਿਰ ਸੁਣਿਓ ਵੀ ਨਾਮ ਮੇਰਾ ਪੈ ਗਿਆ, ਜਾਣਦਾ ਮੈਂ ਕੱਖ ਵੀ ਨਹੀਂ, ਹਰ ਅਰਾਧਨਾ ਜਾਣਾ ਰੇ, ਇਹ ਤੇ ਕੱਖ ਨਹੀਂ ਪਤਾ, ਹਰ ਹਰ ਗੁਰ ਗੁਰ ਕਰਤਾ ਰੇ, ਜਦੋਂ ਮੈਂ ਜੀਭ ਤੋਂ ਹਰੀ ਹਰੀ ਗੁਰੂ ਗੁਰੂ ਕਰਦਾ ਲੋਕਾਂ ਦੇ ਵਿੱਚ ਮੇਰਾ ਨਾਮ ਬੜਾ ਬਣ ਗਿਆ, ਵੀ ਇਹਦੇ ਭਗਤ ਬਹੁਤ ਵਧੀਆ, ਲੋਕੀ ਇਹ ਕਹਿਣ ਲੱਗ ਗਏ ਵੀ ਇਹ ਤੇ ਭਗਤ ਹੈ। ਜਦੋਂ ਅਗਲਾ ਜਦੋਂ ਮੈਨੂੰ ਕਹਿੰਦਾ ਹੈ ਵੀ ਭਾਈ ਸਾਹਿਬ ਤੁਸੀਂ ਤੇ ਬਹੁਤ ਭਗਤੀ ਕਰਦੇ ਹੋ, ਤੁਸੀਂ ਤੇ ਬਹੁਤ ਨਾਮ ਜਪਦੇ ਹੋ, ਤੇ ਮੈਨੂੰ ਵੀ ਮਾਣ ਜਿਹਾ ਹੋਣ ਲੱਗ ਗਿਆ ਵੀ ਸੱਚੀ ਯਾਰ ਮੈਂ ਨਾਮ ਜਪਣ ਲੱਗ ਗਿਆ, ਸੱਚੀ ਮੈਂ ਮੈਨੂੰ ਪ੍ਰਾਪਤੀ ਹੋ ਗਈ। ਪਰ ਮੇਰੇ ਆਪੇ ਨੂੰ ਤੇ ਪਤਾ ਹੀ ਹੈ, ਮੈਨੂੰ ਤੇ ਪਤਾ ਹੀ ਹੈ ਮਨਾ, ਤੈਨੂੰ ਕੱਖ ਨਹੀਂ ਪਤਾ, ਲੋਕ ਹੀ ਤੈਨੂੰ ਭਗਤ ਕਹੀ ਜਾਂਦੇ ਨੇ। ਫਿਰ ਸੁਣੋ, ਹਰ ਅਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਜੀਭ ਤੋਂ ਕਰੀ ਜਾਂਦਾ ਹਰੀ ਹਰੀ ਗੁਰੂ ਗੁਰੂ, ਪਰ ਅਰਾਧਨਾ ਮੈਨੂੰ ਆਉਂਦਾ ਨਹੀਂ, ਜੀਭ ਤੋਂ ਕਰਨਾ ਤੇ ਹਰੇਕ ਨੂੰ ਹੀ ਆ ਜਾਂਦਾ ਹੈ। ਸਿੰਘੋ ਜਰਾ ਬੋਲਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਤੇ ਹਰੇਕ ਕਰ ਲੈਂਦਾ, ਹਰ ਅਰਾਧਨਾ ਜਾਣਾ ਰੇ, ਉਹ ਕਿਹੜਾ ਫਿਰ ਜਿਹੜਾ ਆਉਂਦਾ ਨਹੀਂ ਹਰੇਕ ਨੂੰ। ਆਹ ਤੇ ਤੁਸੀਂ ਨਿੱਕੇ ਜੇ ਪੰਜ ਸਾਲ ਦੇ ਬੱਚੇ ਨੂੰ ਪੜ੍ਹਾਓ ਵੀ ਪੜ੍ਹੋ, ਇਹ ਤੇ ਹਰੇਕ ਕਰ ਲੈਂਦਾ, ਸਾਰੇ ਬੋਲਦੇ ਹੋ ਤੁਸੀਂ ਹੁਣ, ਪਰ ਇੱਥੇ ਇਹ ਕਿਹਾ ਵੀ ਮੇਰਿਆ ਰੱਬਾ ਮੈਂ ਆਉਂਦਾ ਨਹੀਂ, ਮੈਨੂੰ ਅਸਲ ਮੈਨੂੰ ਨਹੀਂ ਆਉਂਦਾ, ਅਸਲ ਨਹੀਂ ਆਉਂਦਾ, ਜੀਵ ਤੋਂ ਤੇ ਕਰ ਲੈਂਦੇ ਹਾਂ ਅਸੀਂ ਸਾਰੇ। ਰਾਮ ਰਾਮ ਕਰਤਾ ਸਭ ਜਗ ਫਿਰੇ, ਪੂਰਾ ਸ਼ਬਦ ਸੁਣੋ ਨਾਲ ਗਾਲ, ਰਾਮ ਨਾ ਪਾਇਆ ਜਾਏ, ਰਾਮ ਰਾਮ ਕਰਤਾ ਕਰਤਾ ਅਗੁਮ ਅਗੋਚਰ ਆਤੋ ਵੱਡਾ ਅਤੁਲ ਨਾ ਤੁਲੇ ਆ ਜਾਏ ਕੀਮਤ ਕਿਨੈ ਨਾ ਪਾਇਆ ਕਿਤੇ ਨਾ ਲਿਆ ਜਾ ਗੁਰ ਕੈ ਸ਼ਬਦ ਭਗਤੀ ਯਾਦ ਰੱਖਿਓ ਆ ਤਰੀਕਾ ਇੱਕ ਬਸ ਕਹਿਣਾ ਨਹੀਂ ਗਿਆਨ ਲੈਣਾ ਅਕਲ ਲੈਣੀ ਸਮਝ ਲੈਣੀ ਮਨ ਨੂੰ ਬਿੰਨਿਆ ਗੁਰੂ ਦੇ ਸ਼ਬਦ ਦੁਆਰਾ ਆ ਜਿਹੜੇ ਬਚਨ ਸੁਣਾਉਂਦੇ ਆ ਇਹਦੇ ਨਾਲ ਮਨ ਨੂੰ ਸਮਝ ਪੈਂਦੀ ਹੈ ਮਨ ਨੇ ਕਹਿਣਾ ਹੈ ਜੀਵ ਤੋਂ ਦੇ ਵਾਹਿਗੁਰੂ ਵਾਹਿਗੁਰੂ ਬੜੀ ਦੁਨੀਆ ਕਰ ਲੈਂਦੀ ਹੈ ਰਾਮ ਰਾਮ ਸਾਰਾ ਜੱਗ ਹੀ ਕਰਦਾ ਫਿਰਦਾ ਹੈ ਲੱਖਾਂ ਕਰੋੜਾਂ ਦੁਨੀਆ ਜੀ ਅੱਜ ਰਾਮ ਰਾਮ ਕਰਨ ਵਾਲੀ ਕਰੋੜਾਂ ਹੀ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਹੈ ਗੱਲ ਤੇ ਸਾਰੀ ਦੀ ਸਾਰੀ ਮਨ ਤੇ ਖੜੀ ਹੈ ਮਨ ਨੇ ਸਮਝਣਾ ਹੈ ਮਨ ਨੂੰ ਦਾਤ ਮਿਲਣੀ ਹੈ ਨਾਮ ਦੀ ਉਹ ਤੇ ਮਨ ਮਨ ਪਰਮਾਤਮਾ ਦੇ ਗੁਣਾਂ ਨੂੰ ਮੈਲ ਮਹਿਸੂਸ ਕਰਦਾ ਹੈ ਉਹਦੇ ਸਿਸਟਮ ਨੂੰ ਸਮਝ ਕੇ ਫਿਰ ਪਹਿਲਾਂ ਮਨ ਕਵੇ ਫਿਰ ਧੱਕੇ ਨਾਲ ਹੀ ਪਿਆਰੇ ਉਹ ਸੋਚ ਕੇ ਕਹਿੰਦੇ ਹੁੰਦੇ ਆ ਜਦੋਂ ਆਪਾਂ ਰੋਟੀ ਦਾ ਸਵਾਦ ਲੈ ਲਈਏ ਫਿਰ ਐ ਸੋਚੋਗੇ ਤੁਸੀਂ ਹੁਣ ਵਾਹ ਵਾਹ ਕਰੀਏ ਆਪੇ ਹੀ ਨਿਕਲ ਜਾਂਦਾ ਫਿਰ ਤੇ ਕਹਿਣ ਐ ਥੋੜਾ ਕਹਿਣਾ ਕੋਈ ਮੈਨੂੰ ਵੀ ਗੱਜ ਕੇ ਆਖੋ ਸਤਨਾਮ ਸ੍ਰੀ ਫਿਰ ਤੇ ਤੁਹਾਡੇ ਅੰਦਰੋਂ ਆਪੇ ਹੀ ਨਿਕਲ ਵਾਹਿਗੁਰੂ ਆ ਕਈ ਵਾਰੀ ਕਵਿਤਾ ਸੁਣਦਿਆਂ ਸੁਣਦਿਆਂ ਜੀ ਨਹੀਂ ਆਪੇ ਹੀ ਨਿਕਲ ਜਾਂਦਾ ਵਾਹ ਵਾਹ ਐ ਹੁੰਦਾ ਉਹ ਹੈ ਅਸਲੀ ਪਹਿਲਾਂ ਸਵਾਦ ਤੇ ਆਵੇ ਮਨ ਨੂੰ ਫਿਰ ਆਪੇ ਹੀ ਨਿਕਲੇ ਇਹ ਕਰਨਾ ਪੈਂਦਾ ਉਹ ਆਉਂਦਾ ਹੈ ਆਪਣੇ ਆਪ ਪਤਾ ਲੱਗਦਾ ਉਹ ਤੇ ਵਾਹਵਾ ਨਿਕਲਦਾ ਅੰਦਰੋਂ ਉਹ ਤੇ ਨਾਮ ਹੀ ਜੇ ਸ਼ਬਦ ਤੇਰੇ ਕੋਲ ਨਾਮ ਹੀ ਹੋਏ ਨਾ ਤਾਂ ਵੀ ਕੋਈ ਤੂੰ ਜੀਵ ਤੋਂ ਨਾਮ ਹੀ ਕਹੀ ਸ਼ਬਦ ਰਾਮ ਵਾਹਿਗੁਰੂ ਨਾਮ ਹੀ ਕਹੇਗਾ ਪਰ ਅੰਦਰ ਤੇ ਚਰਨਾਟ ਉਹਦੀ ਲੋੜ ਹੈ ਬਸ ਉਹ ਚਾਹੀਦਾ ਮਸਤੀ ਉਹਨੇ ਚਾੜਨੀ ਹੈ ਜੀਵ ਵਾਲੇ ਨੇ ਨਹੀਂ ਚਾੜਨੀ ਜੀਵ ਤੋਂ ਜਿੰਨਾ ਮਰਜ਼ੀ ਕਹੀ ਜੀਵ ਜੀਵ ਤੋਂ ਤੇ ਨਾਮ ਹੀ ਕਹੇਗਾ ਸਰ ਅੰਦਰੋਂ ਪਹਿਲਾਂ ਅੰਦਰੋਂ ਚਰਨਾ ਹਟ ਛਿੜੇ ਫਿਰ ਜੀਵ ਤੋਂ ਕਹੇ ਵਾਹ ਪਹਿਲਾਂ ਸਵਾਦ ਲੈ ਤੇ ਲੈ ਆ ਕਵਿਤਾ ਜਦੋਂ ਸੁਣਦੇ ਹੋ ਮੰਨ ਲਓ ਕਈ ਵਾਰੀ ਵਾਹ ਵਾਹ ਇਹ ਨਿਕਲਦਾ ਹੈ ਮਨ ਆ ਸ਼ਬਦ ਸੁਣਦੇ ਆ ਗੁਰਬਾਣੀ ਦਾ ਅੰਦਰੋਂ ਵਾਹ ਵਾਹ ਨਿਕਲਦਾ ਏਦਾਂ ਨਿਕਲਣਾ ਚਾਹੀਦਾ ਪਰਮਾਤਮਾ ਦੇ ਗੁਣਾਂ ਨੂੰ ਵੇਖੋ ਆਲੇ ਦੁਆਲੇ ਚੱਲਦਾ ਕਿਵੇਂ ਹੈ ਕਿਵੇਂ ਮੇਰਾ ਮਾਲਕ ਖੇਡਾਂ ਰਚਾ ਰਿਹਾ ਵਾਹਵਾ ਕਰਨ ਵਾਸਤੇ ਥੋੜਾ ਅੱਖਾਂ ਖੋਲ ਕੇ ਵੇਖ ਦਰਖਤ ਦੇ ਪੱਤੇ ਵਰਗਾ ਦੁਨੀਆ 'ਚ ਪੱਤਾ ਕੋਈ ਨਹੀਂ ਨਿਕਲਦਾ ਵਾਹਵਾ ਵਾਹ ਮੇਰਿਆ ਰੱਬਾ ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਬਣਾਇਆ ਦੁਨੀਆ 'ਚ ਫਿੰਗਰ ਪ੍ਰਿੰਟ ਵੇਖੋ ਆਪਣੇ ਆ ਹੱਥਾਂ ਦੀਆਂ ਲਕੀਰਾਂ ਵਰਗੀਆਂ ਲਕੀਰਾਂ ਦੁਨੀਆ 'ਚ ਕਿਸੇ ਦੀਆਂ ਤੇਰੀਆਂ ਤੇਰੀ ਇੱਕ ਮੁੱਛ ਦੇ ਵਾਲ ਵਰਗਾ ਵਾਲ ਨਹੀਂ ਦੂਜਾ ਬਣਾਇਆ ਰੱਬ ਇਹ ਵੱਖਰਾ ਹੈ ਇਹਦੇ ਬੰਦੇ ਹਰ ਬੰਦਾ ਵੱਖਰਾ ਬਣਾਇਆ ਹਰ ਪੱਤਾ ਵੱਖਰਾ ਬਣਾਇਆ ਹਰ ਚੀਜ਼ ਵੱਖਰੀ ਬਣਾਈ ਹੈ ਇੱਕ ਦੂਜੇ ਨਾਲ ਕੋਈ ਨਹੀਂ ਰਲਦਾ ਕੋਈ ਨਹੀਂ ਰਲਦਾ ਇੱਕ ਦੂਜੇ ਇਹਨਾਂ ਗੱਲਾਂ ਨੂੰ ਵੇਖ ਕੇ ਫਿਰ ਆਪੇ ਹੀ ਵਾਹ ਵਾਹ ਨਿਕਲਦਾ ਹੈ ਆਖੋ ਸਤਿਨਾਮ ਆਪਣੇ ਆਪ ਹੁਣ ਜੀਵ ਨਾਲ ਕਰਨਾ ਕਰਨ ਵਾਲੀ ਗੱਲ ਤੱਕ ਨਾ ਰੁਕਿਓ ਜਿਹੜੇ ਜੀਵ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਉਹ ਆਹ ਗੱਲਾਂ ਨੂੰ ਜ਼ਰੂਰ ਸਮਝ ਕੇ ਅੱਗੇ ਵਧਿਓ ਕੱਲਾ ਜੀਵ ਨਾਲ ਕਰਦੇ ਰਹੇ ਜੋਗੀ ਬਣ ਜਾਓਗੇ ਨਾ ਗੁਣਾਂ ਨੂੰ ਸਮਝ ਸਕੇ ਯੋਗਕ ਕਿਰਿਆ ਬਣ ਜਾਂਦੀ ਹੈ ਕੱਲਾ ਵਾਹਿਗੁਰੂ ਵਾਹਿਗੁਰੂ ਜ਼ੋਰ ਜ਼ੋਰ ਨਾਲ ਕਰੀ ਚੱਲੋ ਸਮਝਿਓ ਨਾ ਮਨ ਨੂੰ ਸਵਾਦ ਕੋਈ ਨਾ ਆਇਆ ਜੀਵ ਤੋਂ ਬੋਲੀ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ 2 ਮਹੀਨੇ 6 ਮਹੀਨੇ 7 ਸਾਲ ਲਾ ਲਈ ਸਾਲ ਬਾਅਦ ਸਿਰ ਸੁੰਨ ਹੋਣ ਲੱਗ ਜਾਂਦਾ ਹੈ ਕੁੰਡਲੀਨੀ ਜਾਗਣ ਲੱਗ ਪੈਂਦੀ ਹੈ ਧੁੰਨੀ ਦੇ ਥੱਲੇ ਵਾਈਬ੍ਰੇਸ਼ਨ ਹੋਣ ਲੱਗ ਜਾਂਦੀ ਹੈ ਬਾਡੀ ਵਿੱਚ ਚਰਨਾਹਟ ਛਿੜਨ ਲੱਗ ਜਾਂਦੀ ਹੈ ਉਹ ਯੋਗ ਬਣ ਜਾਂਦਾ ਹੈ ਗੁਰਮਤ ਨਹੀਂ ਰਹਿ ਜਾਂਦੀ ਸਾਡੇ ਬਹੁਤੇ ਬੰਦੇ ਬਣ ਗਏ ਜੋਗੀ ਤੇ ਕਹੀ ਜਾਂਦੇ ਨੇ ਅਸੀਂ ਸਿਮਰਨ ਕਰਦੇ ਕਰਦੇ ਕਰਦੇ ਜੋਗੀਆਂ ਵਾਲੇ ਪਾਸੇ ਚਲੇ ਗਏ। ਕਿਉਂਕਿ ਮੈਂ ਇਹ ਤਾਂ ਇਹ ਗੱਲ ਕਹਿ ਰਿਹਾ, ਇਸ ਚੀਜ਼ ਵਿੱਚ ਮੇਰਾ ਤਜਰਬਾ ਹੈ ਆਪਣਾ ਬਹੁਤ, ਕਿਉਂਕਿ ਮੈਂ ਬਾਬਿਆਂ ਵਾਲੀ ਲਾਈਨ ਚੋਂ ਆਇਆ, ਮੈਨੂੰ ਪਤਾ ਹੈ ਵੀ ਆਹ ਕੁਛ ਜਿਹੜਾ ਹੈ ਇਹ ਕੀ ਹੈ। ਸਿਮਰਨ ਕਰਦਿਆਂ ਕਰਦਿਆਂ ਸਰੀਰ ਵਿੱਚ ਚਰਨਾਹਟ ਛਿੜਦੀ ਹੈ, ਇਹ ਕੀ ਹੈ? ਕਿਉਂਕਿ ਕਈ ਬੰਦੇ ਨਾ ਜਦੋਂ ਮੈਂ ਸਟੇਜ ਤੇ ਬੋਲਦਾ ਤੇ ਕਈ ਕਹਿਣਗੇ ਇੱਧਰ ਨੀਆਂ ਉੱਧਰ ਨੀਆਂ ਗੱਲਾਂ ਕਰੀ ਜਾਂਦੇ ਨੇ, ਨਾਮ ਦੀਆਂ ਤੇ ਗੱਲਾਂ ਹੀ ਨਹੀਂ ਕਰਦੇ ਵੀ ਨਾਮ ਬਾਰੇ ਦੱਸੋ ਵੀ ਬਸ ਨਾਮ ਹੀ ਜਪੋ ਜੀ, ਨਾਮ ਹੀ ਜਪੋ। ਮੈਂ ਕਹਿੰਦਾ ਜਪੋ, ਪਰ ਮਨ ਦੇ ਤਲ ਤੇ ਜਪਣ ਦੀ ਸਮਝ ਨੂੰ ਪਾਲੋ, ਅਸਲ ਕੀ ਹੈ ਉਹਨੂੰ ਸਮਝੋ। ਆ ਜਿਹੜਾ ਹੈ ਨਾ ਜਿਹੜਾ ਕਈ ਕਈ ਘੰਟੇ ਇਹ ਸਾਰਾ ਕੁਝ ਸੁਣਿਆ ਨਹੀਂ, ਮੈਂ ਕਰਕੇ ਵੇਖਿਆ। ਮੈਨੂੰ 19 ਸਾਲ ਪ੍ਰਚਾਰ ਕਰਦੇ ਨੂੰ ਹੋ ਗਏ ਤੇ 19-20 ਸਾਲਾਂ ਵਿੱਚ ਮੈਂ ਬਹੁਤ ਇਦਾਂ ਦੇ ਤਜਰਬੇ ਕਰਕੇ ਵੇਖੇ। ਸਾਡੇ ਸਿੰਘ ਇਦਾਂ ਸਿਮਰਨ ਕਰਦੇ ਸੀ ਨਾ ਜਦੋਂ, ਤੇ ਸਟੇਜ ਤੋਂ ਚੱਕ ਕੇ ਗੱਡੀ 'ਚ ਬਿਠਾਉਣੇ ਪੈਂਦੇ ਸੀ, ਸਾਰੇ ਸਾਰੇ ਰਾਹ ਸੁਣਨੀ ਐਂ ਐਂ। ਅਸੀਂ ਅੱਜ ਤੋਂ 4 ਸਾਲ ਪਹਿਲਾਂ ਦੀਆਂ ਸੀਡੀਆਂ ਕਿਤੇ ਨੈੱਟ ਤੇ 12 ਦੀਆਂ 4-5-6 ਸਾਲ ਪਹਿਲਾਂ ਦੀਆਂ ਵੇਖਿਓ, ਕਈ ਜਗ੍ਹਾ ਅਰਦਾਸ ਵਿੱਚ ਸਾਰੇ ਖੜੇ ਹੋ ਜਾਂਦੇ ਸੀ, ਸਾਡਾ ਅੱਧਾ ਜਥਾ ਬੈਠਾ ਹੀ ਰਹੇ ਖੜੇ ਨਹੀਂ, ਐਂ ਸੁਣ ਬਸ ਐਂ ਕਰੀ ਜਾਂਦੇ। ਇੰਨੀ ਇੰਨੀ ਜ਼ਿਆਦਾ ਵਾਈਬ੍ਰੇਸ਼ਨ ਪੈਦਾ ਹੋ ਜਾਂਦੀ। ਤਾਂ ਮੈਂ ਆਪਣੇ ਤਜਰਬੇ ਚੋਂ ਦੱਸਦਾ ਇਹ ਗੱਲ, ਇਹ ਸੁਣੀ ਸੁਣਾਈ ਗੱਲ ਨਹੀਂ, ਇਹ ਪ੍ਰੈਕਟੀਕਲ ਗੱਲ, ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਵੀ ਕੋਈ ਕੋਈ ਵੀ ਕਿਤੋਂ ਮੈਂ ਪੜ੍ਹੀ ਗੱਲ ਹੈ, ਮੈਂ ਆਪ ਤਜਰਬਾ ਕਰਕੇ ਵੇਖਿਆ। ਸਾਡੇ ਸਾਰੇ ਬੰਦੇ ਇਸ ਗੱਲ ਨੂੰ ਜਾਣਦੇ ਆ। ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਪਿਆਰਿਓ, ਕਿਤੇ ਤੁਸੀਂ ਸਿਮਰਨ ਦੇ ਭੁਲੇਖੇ ਯੋਗਕ ਕਿਰਿਆਵਾਂ ਵਿੱਚ ਨਾ ਫਸੇ ਰਹੋ। ਕਰਦੇ ਹੋਵੋ ਯੋਗ ਮਤ, ਯੋਗ ਯੋਗ ਕਿਰਿਆ ਆਪਣੇ ਆਪ ਹੀ ਚੱਲ ਪੈਂਦੀ ਹੈ। ਜਦੋਂ ਇੱਕ ਇੱਕ ਸ਼ਬਦ ਨੂੰ ਰਿਪੀਟ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕੁੰਡਲੀਨੀ ਖੁੱਲ ਜਾਣੀ ਹੈ। ਜਿਹਨੂੰ ਕੁੰਡਲੀਨੀ ਜਾਗਰਣ ਕਹਿੰਦੇ ਆ, ਉਹ ਉਹਦੇ ਨਾਲ ਪੂਰੀ ਬਾਡੀ ਦੇ ਵਿੱਚ ਵਾਈਬ੍ਰੇਸ਼ਨ ਹੋਣ ਲੱਗ ਜਾਂਦੀ ਹੈ, ਚਰਨਾਹਟ ਛਿੜ ਜਾਂਦੀ ਹੈ, ਸੁੰਨ ਹੋ ਜਾਂਦਾ ਸਾਰਾ ਕੁਝ। ਆਪਣੇ ਵਰਗਾ ਬੰਦਾ ਪਤਾ ਕੀ ਕਹਿੰਦਾ, ਯਾਰ ਮੈਨੂੰ ਤੇ ਪਤਾ ਹੀ ਨਹੀਂ ਲੱਗਦਾ, ਬਸ ਜਿੱਥੇ ਬੈਠਾ ਬਸ ਬੈਠਾ, ਵੱਟ ਤੇ ਬੈਠਾ ਬੈਠਾ, ਜਿੱਥੇ ਬੈਠਾ ਬੈਠਾ। ਉਹ ਕੀ ਕਹਿੰਦਾ ਵੀ ਮੇਰੀ ਤੇ ਪ੍ਰਾਪਤੀ ਬਹੁਤ ਵੱਡੀ ਹੋ ਗਈ, ਮੈਨੂੰ ਤੇ ਨਾਮ ਦੀ ਦਾਤ ਮਿਲ ਗਈ। ਇਹ ਕੀ ਹੈ? ਕਰਦੇ ਰਹੋਗੇ ਐਂ ਜੇ ਹੋਈ ਜਾਂਦਾ ਹੈ ਬਾ। ਮਾੜਾ ਮੋਟਾ ਜਿੱਦੇ ਵਿਆਹ ਢੰਗਾਂ ਚ ਗਏ ਉਹਦੇ ਫਿਰ ਮਨ ਚੰਚਲ, ਅੰਦਰਲੇ ਵਿਕਾਰ ਖਤਮ ਨਹੀਂ ਹੁੰਦੇ, ਕਾਮ ਦਾ ਅਸਰ ਉਵੇਂ ਹੀ ਚੜ੍ਹਦਾ ਹੈ, ਲੋਭ ਉਵੇਂ ਹੀ ਆਉਂਦਾ ਹੈ, ਮੋਹ ਚ ਉਵੇਂ ਹੀ ਫਸਦਾ ਹੈ। ਜਿੱਦੇ ਲਾਸ਼ ਘਰੇ ਆਉਂਦੀ ਹੈ ਚੀਕਾਂ ਉਵੇਂ ਹੀ ਵੱਜਦੀਆਂ ਹੈ, ਸਮਰਦਾ ਨਹੀਂ, ਇਦਾਂ ਨਹੀਂ ਬਦਲਦਾ। ਤਾਂ ਮੈਂ ਬੇਨਤੀ ਕਰਦਾ ਵੀ ਅਸਲ ਨੂੰ ਸਮਝ ਲਓ, ਫਿਰ ਸੁਣੋ ਰਾਮ ਰਾਮ ਕਰਤਾ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾਮ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾਮ ਪਾਇਆ ਜਾਏ। ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨੁਆਏ, ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਰਹਿਆ ਸਮਾਏ, ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ ਆਏ, ਰਾਮ ਰਾਮ ਕਰਤਾ ਸਭ ਜਗ ਫਿਰੇ। राम ना पाया जाए। हाँ जी, हाँ जी, हाँ जी, हाँ जी, हाँ जी। ये करते रहे करते रहे करते रहे लोगों से गल प्रचलित हो गई भी दास बन गया ये जपता है पिंड च ते टौर बन गई रिश्तेदार भी कहते भी ये रूह बड़ी प्यारी है ये जपता है पर मैनू पता है भी अजे गल बनी मैनू पता है करोड़ा ब्रह्मंडा दे मालक दे गुणा नू नहीं जानिया मैं बेनती करदा तेनू सुन नहीं चाहिए तू किते बैण वेले तेरी अख बंद होवे जिदे वजीदे दी कचहरी च खड़े अख चख पवानी है तेरी ओ जुरत किथे गई तू ते सुन हो गया जे तलवार चलाउण दी लोड़ पवे उत्थे भी कायम हुंदा ओ चीज ते आई ना जेड़ी आनी चाहिए तेरे सामने उदो जो धक्का हुंदा सी किसे नाल ओ ते सिमरन वाले ऐं बोलदे सी निके निके कहिंदे सी भी कट दिओ सानू वढ दिओ सानू ला दिओ चप्पड़ियां ते तू पता की कहना यार कोई करे कोई भरे नहीं किसे बारे ना निंदिया नहीं बस वाहिगुरू बस चुप कर जो ना बुलाओ दुनिया छड्डो खेड़ा सब दा छड्ड दे कोई नहीं इत्थे कख नहीं इत्थे कोई नहीं बदलन लग्गिया ए पैदा कीता सी इदां दा सी आ सिखिया तू आ केड़ी सुन च तुरिया फिरदा तू केड़े नाम दी गल करदा तेरी जुरत किथे है तेरा हौसला विखा तेरा स्पिरिट किथे गया कचहरी च खड़ के अख चख पा के गल करन वाली ओ जुरत किथे गई साहब जांदियां वाली तू पुत ते बन गया गुरु गोबिंद सिंह दा तू ते कहिंदा गल ही ना करो जी बस सब नाल प्यार ही करी चलो प्यार सब प्यार बंटो यार प्यार प्यार दियां गल्लां करो प्यार प्रेम प्रेम बस सब नाल गलबकड़ी चलो गलबकड़ी लई चल चंदू नूं भी लै लै गलबकड़ी गंगू नूं भी लै लै अज दे गंगूआं चंदूआं बारे ना बोल वड्डा सिमरन दी गल करदा तू ना गल कर गंगू बारे ना चंदू बारे पैण दे गंद जेड़ा पींदा खांदा लुट के खाण दे अखे जी सिमरन कर दे दसो गलत है कि ठीक है असल गल नूं समझण कदों समझांगे तेनू एक्टिव कीता तेनू ऐ बनाया कैम होना ओते अंदर दा सहज रहना ही चाहिए ना जंग विच भी सहज रहना चाहिए अंदर दी अवस्था है बाहर इदां ही रहना पर सहज अंदर है तवी ते बैठिया भी सहज है कन्या ते पिया भी सहज है ਉਹ ਤੇ ਅੰਦਰ ਹੈ ਚਾਹੇ ਰਾਜੇ ਕੋਲ ਪਾ ਦਿਓ ਚਾਹੇ ਭਿਖਾਰੀ ਕੋਲ ਪਾ ਦਿਓ ਚਾਹੇ ਉਸਤਤ ਹੋਈ ਜਾਏ ਭਾਵੇਂ ਨਿੰਦਿਆ ਹੋਈ ਜਾਏ ਅੰਦਰ ਸਹਿਜ ਹੈ ਪਰ ਇਦਾਂ ਨਹੀਂ ਵੀ ਚੁੱਪ ਹੀ ਕਰ ਦਿਓ ਬਸ ਇਦਾਂ ਨਹੀਂ ਇਦਾਂ ਦਾ ਨਹੀਂ ਬਣਾਇਆ ਇਹ ਸਿਮਰਨ ਨਹੀਂ ਇਹ ਕੁਝ ਹੋਰ ਹੋਣਾ ਹੈ ਇਹ ਕੁਝ ਹੋਰ ਹੋਣਾ ਹੈ ਇਹ ਤੇ ਜੋਗੀ ਚੜ੍ਹ ਕੇ ਪਹਾੜਾਂ 'ਚ ਜਾ ਕੇ ਜੋਗੀਆਂ ਦੀ ਮਾੜੀ ਗੱਲ ਪਤਾ ਕੀ ਸੀ ਉਹ ਰਾਜਿਆਂ ਮਹਾਰਾਜਿਆਂ ਦੇ ਸਿਸਟਮ ਦੇ ਵਿਰੁੱਧ ਨਹੀਂ ਸੀ ਬੋਲਦੇ ਕਹਿੰਦੇ ਬਸ ਬਸ ਰਾਜੇ ਉਹ ਕਹਿੰਦੇ ਛੱਡੋ ਦੁਨੀਆ ਨੂੰ ਤੇ ਸਾਡੇ ਸਾਡੇ ਅੱਜ ਵਾਲੇ ਸਿੱਖ ਕੀ ਨੇ ਇਹ ਹੁਣ ਹੈ ਜੋਗੀ ਹੋਈ ਨੇ ਇਹ ਬਣ ਗਏ ਗ੍ਰਿਸ਼ਤੀ ਹੈ ਗ੍ਰਿਸ਼ਤੀ ਬਣ ਗਏ ਜੋਗੀ ਵੀ ਨਹੀਂ ਸੀ ਬੋਲਦੇ ਇਹਨਾਂ ਨੂੰ ਪੁੱਛ ਲਓ ਇਹ ਪਤਾ ਕੀ ਕਹਿੰਦੇ ਛੱਡੋ ਜਿਹੜਾ ਕਰਦਾ ਭਰਦਾ ਇਦੂ ਤੇ ਤੂੰ ਪਹਾੜਾਂ ਤੇ ਚੜਿਆ ਰਹਿੰਦਾ ਫਿਰ ਪਹਾੜਾਂ ਤੇ ਚੜੇ ਵੀ ਇਹੀ ਕਰਦੇ ਸੀ ਤੂੰ ਘਰੇ ਆ ਕੇ ਗ੍ਰਿਸ਼ਤੀ ਬਣ ਕੇ ਵੀ ਇਹੀ ਕੁਝ ਕਰਦਾ ਹੈ ਫਰਕ ਕੀ ਪਿਆ ਕੰਮ ਤੇ ਸੇਮ ਹੀ ਹੋ ਤੁਹਾਡਾ ਫਰਕ ਕੀ ਹੈ ਇਹਦੇ ਚ ਗ੍ਰਿਸ਼ਤੀ ਬਣਾਇਆ ਸੀ ਗੁਰੂ ਸਾਹਿਬ ਨੇ ਵੀ ਕਿੰਨੀਆਂ ਪ੍ਰੋਬਲਮਾਂ ਆਉਣੀਆਂ ਨੇ ਕਿਵੇਂ ਕਿਸਾਨ ਨੇ ਖੇਤਾਂ ਚ ਕੰਮ ਕਰਨਾ ਹੈ ਕਿਹੜੀਆਂ ਕਿਹੜੀਆਂ ਦਿੱਕਤਾਂ ਆਉਣਗੀਆਂ ਕਿਵੇਂ ਧਰਨੇ ਲੱਗਣਗੇ ਕਿਵੇਂ ਯੂਨੀਅਨ ਕਿਸਾਨ ਯੂਨੀਅਨ ਬਣਦੀ ਹੈ ਕਿਵੇਂ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਖੇਤਾਂ ਚ ਕੰਮ ਕਰੋਗੇ ਜੋਗੀਓ ਫਿਰ ਪਤਾ ਲੱਗੂ ਕਿੱਦਾਂ ਕਰਨਾ ਕਿੱਦਾਂ ਹੈ ਕਿਵੇਂ ਪੈਂਦੀ ਹੈ ਜਦੋਂ ਬੱਚੇ ਪਾਲਣੇ ਪੈਣਗੇ ਪਰਿਵਾਰ ਬਣਾਉਣਾ ਪਏਗਾ ਅੱਗੇ ਘਰ ਬਣਾਉਣਾ ਪਏਗਾ ਬਿੱਲ ਬੱਤੀਆਂ ਭਰਨੇ ਪੈਣਗੇ ਫਿਰ ਤੁਹਾਨੂੰ ਪ੍ਰੋਬਲਮਾਂ ਦਾ ਪਤਾ ਲੱਗੂ ਫਿਰ ਪਤਾ ਲੱਗੂ ਨਾਮ ਕਿਵੇਂ ਜਪਿਆ ਜਾਂਦਾ ਚੜ੍ਹ ਕੇ ਪਹਾੜਾਂ ਤੇ ਤੁਸੀਂ ਉਹ ਗੁਰੂ ਸਾਹਿਬ ਨੇ ਕਿਹਾ ਸੀ ਤੁਹਾਡੇ ਨਾਲ ਮੇਰਾ ਰੌਲਾ ਇਸ ਗੱਲ ਦਾ ਹੈ ਤੁਸੀਂ ਆਵਾਜ਼ ਨਹੀਂ ਉਠਾਉਂਦੇ ਤੁਸੀਂ ਸਮਾਜ ਨੂੰ ਜੇ ਐਂ ਛੱਡ ਦੋਗੇ ਸਮਾਜ ਗੰਧਲਾ ਹੋ ਜਾਏਗਾ ਲਿਆਏ ਸੀ ਲਾ ਕੇ ਥੱਲੇ ਇਹ ਥੱਲੇ ਆ ਕੇ ਜੋਗੀ ਬਣ ਤੇ ਗ੍ਰਿਸ਼ਤੀ ਗਏ ਪਰ ਕੰਮ ਇਹਨਾਂ ਨੇ ਕੀਤਾ ਨਹੀਂ ਗੁਰੂ ਨਾਨਕ ਵਾਲਾ ਤੇ ਅੱਜ ਗੱਲਾਂ ਮਤ ਕੀ ਕਰਨਗੇ ਗੁਰੂ ਨਾਨਕ ਵੀ ਗ੍ਰਿਸ਼ਤੀ ਸੀ ਅਸੀਂ ਵੀ ਗ੍ਰਿਸ਼ਤੀ ਹਾਂ ਲੈ ਦੱਸ ਅਸੀਂ ਉਹ ਵੀ ਗ੍ਰਿਸ਼ਤੀ ਅਸੀਂ ਵੀ ਗ੍ਰਿਸ਼ਤੀ ਪਰ ਉਹਨਾਂ 'ਚ ਤੇ ਸਾਡੇ 'ਚ ਬੜਾ ਫਰਕ ਹੈ ਉਹ ਉਹ ਉਹ ਗੱਲ ਕਿੱਥੇ ਹੈ ਸਾਡੇ 'ਚ ਪਿਆਰਿਓ ਤਾਂ ਕਰਕੇ ਇਸ ਚੀਜ਼ ਨੂੰ ਨੁਕਤਾ ਜਿਹੜਾ ਹੈ ਇਹ ਜ਼ਰੂਰ ਸਮਝਣਾ ਪੈਣਾ ਪਹਿਲਾਂ ਵਾਲਾ ਜ਼ਰੂਰ ਪਹਿਲਾਂ ਵਾਲਾ ਚੇਤਾ ਰੱਖਿਓ ਪਹਿਲਾਂ ਪਹਿਲੇ ਪਹਿਲੀ ਗੱਲ ਕੀ ਕੀਤੀ ਵੀ ਸਿਧਾਂਤ ਨਹੀਂ ਨਜ਼ਰੀਆ ਦ੍ਰਿਸ਼ਟੀ ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ ਇਰਾਦੇ ਵੇਖਿਆ ਕਰੋ ਹਰੇਕ ਲੀਡਰ ਦਾ ਇਰਾਦਾ ਵੇਖਿਓ ਹਰੇਕ ਪ੍ਰਚਾਰਕ ਦਾ ਇਰਾਦਾ ਵੇਖਿਓ ਹਰੇਕ ਸੇਵਾਦਾਰ ਜਿਹੜੇ ਇੱਥੇ ਬਣੇ ਫਿਰਦੇ ਨੇ ਉਹਨਾਂ ਦੇ ਇਰਾਦੇ ਵੇਖੋ ਆ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬੋਲੂ ਪਤਾ ਕੀ ਕਹੂ ਅਸੀਂ ਤੇ ਕੌਮ ਦੇ ਸੇਵਾਦਾਰ ਤੁਹਾਨੂੰ ਇਰਾਦੇ ਵੇਖਣੇ ਪੈਣਗੇ ਜਦੋਂ ਮੁੱਖ ਮੰਤਰੀ ਬੋਲੂ ਉਹ ਕੀ ਬੋਲੂ ਅਸੀਂ ਤੇ ਸੇਵਾਦਾਰ ਪ੍ਰਧਾਨ ਮੰਤਰੀ ਬੋਲੂ ਉਹ ਵੀ ਕਹਿੰਦਾ ਅਸੀਂ ਤੇ ਤੁਹਾਡੇ ਸੇਵਕ ਤੁਹਾਨੂੰ ਸ਼ਬਦ ਨਹੀਂ ਤੁਹਾਨੂੰ ਸ਼ਬਦਾਂ ਦੇ ਜਾਲ ਇਹਦੇ ਤੋਂ ਬਚਣਾ ਇਰਾਦੇ ਵੇਖਣੇ ਇਹ ਪਹਿਲਾ ਨੁਕਤਾ ਚੇਤਾ ਰੱਖਿਓ ਤੇ ਦੂਜੀ ਗੱਲ ਜਿਹੜੀ ਸ਼ੁਰੂ ਕੀਤੀ ਹੈ ਇਹ ਚੇਤਾ ਰੱਖਿਓ ਵੀ ਸਿਮਰਨ ਮਨ ਦੇ ਤਲ ਤੇ ਹੁੰਦਾ ਇਹ ਮਨ ਦੀ ਫੀਲਿੰਗ ਹੈ ਇਹ ਮਨ ਦਾ ਰਸ ਹੈ ਪਰਮਾਤਮਾ ਦੇ ਸਿਸਟਮ ਨੂੰ ਉਹਦੇ ਗੁਣਾਂ ਨੂੰ ਵੇਖਣਾ ਫਿਰ ਅੰਦਰੋਂ ਵਾਹ ਵਾਹ ਨਿਕਲਣਾ ਸ਼ਬਦ ਕਿਹੜਾ ਪੜ੍ਹਦੇ ਸੀ ਹਰ ਅਰਾਧਨਾ ਜਾਣਾ ਰੇ ਹਰ ਹਰ ਗੁਰਗੁਰ ਕਰਤਾ ਰੇ ਮੈਂ ਹਰੀ ਹਰੀ ਗੁਰੂ ਗੁਰੂ ਕਰੀ ਜਾਂਦਾ ਪਰ ਅਰਾਧਨਾ ਅਰੁਧਨਾ ਮੈਨੂੰ ਕੋਈ ਨਹੀਂ ਆਉਂਦਾ ਮੇਰਿਆ ਮਾਲਕਾ ਤੇਰਾ ਗੁਣ ਤੇ ਮੈਂ ਇੱਕ ਵੀ ਨਹੀਂ ਜਾਣਿਆ ਮੇਰਾ ਮਨ ਤੇਰੇ ਗੁਣਾਂ ਦੀ ਵਿਚਾਰ ਤੇ ਕਰਦਾ ਹੀ ਨਹੀਂ ਐਦਾਂ ਥੋੜਾ ਮੇਰਾ ਮਨ ਕਰਦਾ ਵੀ ਕਿਵੇਂ ਮਾਲਕਾ ਧੁੱਪ ਚੜ੍ਹਦੀ ਹੈ ਕਿਵੇਂ ਦਿਨ ਚੜ੍ਹਦਾ ਕਿਵੇਂ ਰਾਤ ਜਿਵੇਂ ਹੁਣ ਆ ਸ਼ਬਦ ਪੜ੍ਹਦੇ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਆ ਭਵਾਨੀਗੜ੍ਹ ਪਹਿਲੇ ਦੀਵਾਨ ਚ ਪੂਰਾ ਸ਼ਬਦ ਇੱਕ ਵਾਰ ਇਹੋ ਜਿਹਾ ਗਿਆਨ ਵਿਚਾਰਿਆ ਕਰੋ ਭਾਈ ਇਹ ਨੁਕਤੇ ਨੇ ਜਿਹੜੇ ਇਹਨਾਂ ਤੇ ਗੱਲ ਕਰੀਏ ਸਾਡਾ ਮਨ ਨਾ ਐ ਵੇਖਿਓ ਪਿਆਰਿਓ ਆ ਸ਼ਬਦ ਨੂੰ ਜਦੋਂ ਸੁਣੋਗੇ ਵੀ ਕਿਵੇਂ ਰੱਬਾ ਦਿਨ ਵਿੱਚ ਰਾਤ ਸਮਾ ਜਾਂਦੀ ਹੈ ਤੇ ਰਾਤ ਵਿੱਚ ਦਿਨ ਸਮਾ ਜਾਂਦਾ ਹੈ ਕਿਵੇਂ ਗਰਮੀ ਵਿੱਚ ਸਰਦੀ ਸਮਾ ਜਾਂਦੀ ਹੈ ਤੇ ਕਿਵੇਂ ਸਰਦੀ ਵਿੱਚ ਗਰਮੀ ਸਮਾ ਜਾਂਦੀ ਹੈ ਕਿਵੇਂ ਔਰਤ ਵਿੱਚ ਮਰਦ ਸਮਾਇਆ ਹੈ ਤੇ ਮਰਦ ਵਿੱਚ ਔਰਤ ਸਮਾਈ ਹੈ ਧੀ ਕਿੱਥੋਂ ਨਿਕਲੀ ਪਿਤਾ ਚੋਂ ਬੰਦੇ ਚੋਂ ਹੀ ਔਰਤ ਆਈ ਹੈ ਨਾ ਤੇ ਬੰਦਾ ਕਿੱਥੋਂ ਆਇਆ ਔਰਤ ਚੋਂ ਵੀ ਔਰਤ ਦੇ ਵਿੱਚ ਬੰਦਾ ਹੈ ਤੇ ਬੰਦੇ ਦੇ ਵਿੱਚ ਔਰਤ ਇਕੱਠੇ ਨੇ ਜੁਆਇੰਟ ਅਟੈਚ ਧੀ ਤੇਰੇ ਵਿੱਚੋਂ ਆਈ ਬਾਪ ਚੋਂ ਧੀ ਆਈ ਤੇ ਪੁੱਤ ਔਰਤ ਚੋਂ ਆਇਆ ਮਾਂ ਚੋਂ ਆਇਆ ਮਰਦ ਔਰਤ ਜੰਮਦੀ ਹੈ ਵੇਖੋ ਤੁਸੀਂ ਕਿਵੇਂ ਇਕੱਠੇ ਕੀਤੇ ਪਏ ਨੇ ਵਾਹ ਵਾਹ ਨਿਕਲੇ ਕਿਵੇਂ ਨਾ ਜਿਵੇਂ ਪੜ ਜਲ ਤੇ ਥਰ ਕਰ ਥਲ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਗਰਭੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਤੇ ਆਪਾਂ ਤੇ ਹੱਸਦੇ ਸੀ ਇੱਥੇ ਮੈਂ ਦੋ ਵਾਰੀ ਇਹ ਗੱਲ ਕਰ ਚੁੱਕਿਆ ਅੱਗੇ ਧਨੌਲੇ ਵੀ ਕੀਤੀ ਸੀ ਤੇ ਇੱਥੇ ਵੀ ਭਵਾਨੀਗੜ੍ਹ ਵੀ ਸਾਡੇ ਤੇ ਗੁਰਦੁਆਰਾ ਬਣਾ ਕੇ ਬੈਠੇ ਨੇ ਇੱਥੇ ਆ ਬਾਣੀ ਦੀ ਪੰਗਤੀ ਪਤਾ ਕੀ ਸੁਣਾਉਣਗੇ ਆਹ ਵਾਲੀ ਵੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਮੈਂ ਦੋ ਤਿੰਨ ਵਾਰੀ ਸੁਣਾਈ ਹੈ ਪਿੱਛੇ ਵੀ ਰਾਜੇ ਦੇ ਹੋਇਆ ਨਾ ਬੱਚਾ ਤੇ ਰਾਜੇ ਨੇ ਬੇਨਤੀ ਕੀਤੀ ਹੋਣੀ ਹੈ ਲੜਕੀ ਆ ਗਈ ਰਾਣੀ ਨੇ ਡਰਦੀ ਨੇ ਦੱਸਿਆ ਨਾ ਵੀ ਇਹ ਗੁੱਸਾ ਕਰੇਗਾ ਰੱਬ ਤੋਂ ਵਿਸ਼ਵਾਸ ਉੱਠ ਜਾਏਗਾ ਕਹਿੰਦੇ ਰਾਣੀ ਨੇ ਕੀ ਕੀਤਾ ਭਾਈ ਕਹਿੰਦੇ ਰਾਣੀ ਨੇ ਲੜਕੀਆਂ ਵਾਲੇ ਕੱਪੜੇ ਪਵਾ ਕੇ ਲੜਕੀ ਨੂੰ ਪਾਲਿਆ ਤੇ ਲੜਕੀ ਹੋ ਗਈ ਵੱਡੀ ਜਦੋਂ ਲੜਕੀ ਜਵਾਨ ਹੋਈ ਤੇ ਉਹਨੂੰ ਕੱਪੜੇ ਪਵਾ ਕੇ ਰੱਖਿਆ ਕਰਨ ਮੁੰਡਿਆਂ ਵਾਲੇ ਤੇ ਰਾਜੇ ਨੂੰ ਕਿਹਾ ਕਰਨ ਮੁੰਡਾ ਹੋਇਆ ਵੀ ਪੁੱਤ ਹੈ। ਲਓ ਜੀ ਰਾਜੇ ਨੇ ਘੋੜ ਸਵਾਰੀ ਵੀ ਸਿਖਾਈ, ਸਾਰਾ ਕੁਝ ਸਿਖਾਇਆ ਤੇ ਰਾਣੀਆਂ ਅਰਦਾਸਾਂ ਕਰਦੀਆਂ ਰਿਹਾ ਕਰਨ। ਕਹਿੰਦੇ ਫਿਰ ਇੱਕ ਦਿਨ ਗੁਰੂ ਸਾਹਿਬ ਆ ਗਏ, ਗੁਰੂ ਨਾਨਕ ਪਾਤਸ਼ਾਹ ਆਏ, ਏਦਾਂ ਦੀਵਾਨ ਲੱਗਿਆ ਹੋਇਆ ਤੇ ਕਹਿੰਦਾ ਘੋੜੇ ਤੋਂ ਜਦੋਂ ਉਹ ਉਤਰ ਕੇ ਆਈ ਲੜਕੀ, ਉਹਦਾ ਰਿਸ਼ਤਾ ਕਰਨ ਨੂੰ ਫਿਰਦੇ ਨੇ, ਗਾਂ ਲੜਕੀ ਲੱਭਦੇ ਨੇ ਵੀ ਰਾਜਾ ਕਹਿੰਦਾ ਮੇਰਾ ਪੁੱਤ ਜਵਾਨ ਹੈ ਲੜਕਾ, ਵੀ ਅਸੀਂ ਤੇ ਵਿਆਹ ਕਰਨਾ ਹੈ। ਲੜਕੀ ਸੀ, ਕੱਪੜੇ ਲੜਕੀਆਂ ਵਾਲੇ ਪਾ ਕੇ ਰੱਖਦੀ ਸੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ ਫਿਰ ਜਦੋਂ ਦੀਵਾਨ ਲੱਗਾ ਹੋਇਆ, ਰਾਣੀ ਦੀਆਂ ਅਰਦਾਸਾਂ, ਗੋਲੀਆਂ ਦੀਆਂ ਅਰਦਾਸਾਂ ਕਹਿੰਦੇ ਸੁਣੀਆਂ ਗਈਆਂ ਮਹਾਰਾਜ ਕੋਲ। ਜਦੋਂ ਏਦਾਂ ਮੱਥਾ ਲੱਗੀ ਟੇਕਣ ਤੇ ਗੁਰੂ ਸਾਹਿਬ ਨੇ ਏਦਾਂ ਥਾਪੜਾ ਦੇ ਕੇ ਕਿਹਾ, ਕਹਿੰਦੇ ਆ ਜਾ ਕਾਕਾ ਇੱਧਰ ਨੂੰ ਆ ਜਾ। ਕਹਿੰਦੇ ਲਓ ਜੀ ਬਸ ਲੜਕੀ ਤੋਂ ਲੜਕਾ ਬਣ ਗਿਆ, ਕੱਜ ਗਿਆ ਖੋ ਸਤ। ਤੇ ਫਿਰ ਪੰਕਤੀ ਨਾਲ ਕਿਹੜੀ ਬੜੀ ਨਾਰੀ ਦੇ ਜੋ ਪੁਰਖ ਪੁਰਖਣ ਤੇ ਜੋ। ਲਓ ਜੀ ਵੇਖੋ ਏਦਾਂ ਰੱਬ ਲੜਕੀਆਂ ਨੂੰ ਲੜਕੇ ਬਣਾ ਦਿੰਦਾ ਤੇ ਲੜਕੀਆਂ ਨੂੰ ਲੜਕੀ। ਕਹਿੰਦੇ ਗੁਰੂ ਜੀ ਨੇ ਇੱਕ ਮਿੰਟ ਜੀ ਲੜਕੀ ਤੋਂ ਲੜਕਾ ਬਣਾ ਦਿੱਤਾ। ਪਹਿਲੀ ਗੱਲ ਤੇ ਇਹ ਕਿ ਕੁਦਰਤ ਦੇ ਨਿਯਮ ਨੇ ਨਾ, ਜਿਹੜੇ ਲੜਕਾ ਲੜਕੀ ਬਣਦੇ ਉਹ ਉਵੇਂ ਹੀ ਨੇ। ਸਾਡੇ ਗੁਰੂ ਸਾਹਿਬ ਸਾਨੂੰ ਕੁਦਰਤ ਦੇ ਨਿਯਮ ਸਿਖਾਉਣ ਆਏ ਐ, ਤੋੜਨੇ ਨਹੀਂ ਸਿਖਾਉਂਦੇ। ਰੱਬ ਦੇ ਨਿਯਮ ਸਿਖਾਉਣੇ ਐ, ਕੁਦਰਤ ਦਾ ਨਿਯਮ ਹੈ, ਲੜਕਾ ਲੜਕੀ ਜਿਵੇਂ ਬਣਦਾ ਹੈ ਉਵੇਂ ਹੀ ਬਣਦਾ ਹੈ। ਉਹ ਔਰਤ ਮਰਦ ਵਿੱਚ ਸੈੱਲ ਚਾਹੀਦੇ ਨੇ, ਉਹਨਾਂ ਦੇ ਸੰਬੰਧ ਨੇ, ਉਦੋਂ ਬਾਅਦ ਲੜਕੇ ਤੇ ਲੜਕੀ ਦਾ ਜਨਮ ਹੁੰਦਾ ਹੈ। ਏਦਾਂ ਹੀ ਕੋਈ ਲੜਕਾ ਲੜਕੀ ਨਹੀਂ ਬਣ ਜਾਂਦਾ, ਇੱਕ ਗੱਲ ਇਹ। ਤੇ ਦੂਜੀ ਗੱਲ, ਜੇ ਗੁਰੂ ਜੀ ਸਮਝਾਉਂਦੇ ਨਾ ਲੜਕੇ ਤੋਂ ਲੜਕੀ ਤੋਂ ਲੜਕਾ ਬਣਾਉਂਦੇ ਤੇ ਉਹਦੇ ਦਿਮਾਗ 'ਚ ਜਦੋਂ ਐਂ 10 ਮਿੰਟ ਲਾਉਂਦੇ ਹੋ ਰਾਜਿਆ, ਲੜਕੀਆਂ ਤੇ ਲੜਕਿਆਂ 'ਚ ਫਰਕ ਸਮਝਦਾ ਹੈ? ਧੀ ਤੇਰੀ ਪੁੱਤ ਵਰਗੀ ਹੈ, ਉਹਦੇ ਦਿਮਾਗ 'ਚ ਹੀ ਉਹਦੀ ਧੀ ਤੋਂ ਪੁੱਤ ਬਣ ਜਾਣਾ ਸੀ। ਆਖੋ ਸਤਨਾਮ, ਉਹਨੂੰ ਧੀ ਕਿਹਦੇ ਵਰਗੀ ਲੱਗਣ ਲੱਗ ਜਾਣੀ ਸੀ? ਪੁੱਤ ਵਰਗੀ। ਫਰਕ ਹੀ ਨਹੀਂ ਸੀ ਰਹਿਣਾ ਕੋਈ। ਪਰ ਪੰਗਤੀ ਕੀ ਹੈ? ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਅਸਲ ਪੰਗਤੀ ਇਦਾਂ ਹੈ ਵੀ ਮੇਰਿਆ ਰੱਬਾ, ਨਾਰੀਆਂ ਤੋਂ ਪੁਰਖ ਪੈਦਾ ਕਰੀ ਜਾਂਦਾ ਹੈ ਤੇ ਪੁਰਖਾਂ ਤੋਂ ਨਾਰੀਆਂ ਪੈਦਾ ਕਰੀ ਜਾਂਦਾ ਹੈ। ਅਸਲ ਪੰਗਤੀ ਇਹ ਹੈ ਵੀ ਮੇਰਿਆ ਰੱਬਾ, ਬੰਦਿਆਂ ਤੋਂ ਔਰਤ ਬਣਾਈ ਜਾਂਦਾ ਹੈ, ਔਰਤਾਂ ਤੋਂ ਬੰਦੇ ਬਣਾਈ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਦੀ 500 ਸਾਲ ਪਹਿਲਾਂ ਦੀ ਗੱਲ ਨਹੀਂ ਛੱਡੋ, ਅੱਜ ਵੀ ਤੇ ਮੇਰਾ ਰੱਬ ਇਦਾਂ ਹੀ ਕਰ ਰਿਹਾ ਹੈ। ਅੱਜ ਵੀ ਔਰਤਾਂ ਤੋਂ ਮਰਦ ਬਣ ਰਹੇ ਨੇ ਤੇ ਮਰਦਾਂ ਤੋਂ ਔਰਤਾਂ ਬਣ ਰਹੀਆਂ ਨੇ, ਅੱਜ ਨਹੀਂ ਬਣਦੀਆਂ। ਗੁਰੂ ਸਾਹਿਬ ਗੱਲ ਕੁਝ ਹੋਰ ਭਗਤ ਜੀ ਕਰਦੇ ਹੈ, ਇੱਥੇ ਗੱਲ ਜਿਹੜੀ ਹੈ ਉਹਨੂੰ ਹੋਰ ਹੀ ਪਾਸੇ ਲਾਤਾ ਤੇ ਸਾਡੇ ਵਰਗੇ ਥੱਲੇ ਬੈਠ ਕੇ ਵਾਹਿਗੁਰੂ ਬੀਬੀ ਤੂੰ ਲੜਕੀ ਤੋਂ ਲੜਕਾ ਬਣਾਤਾ? ਕਹਿੰਦੇ ਹਾਂ। ਤੇ ਤੂੰ ਵੀ ਬੈਠਾ ਰਿਹਾ ਕਰ ਕੁੜੀਆਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਸੱਚੇ ਪਾਤਸ਼ਾਹ ਲੜਕੀ ਤੋਂ ਲੜਕਾ ਬਣਾ ਦੋ, ਕਰੀ ਜਾਇਆ ਕਰ ਬੈਠਾ। ਫਿਰ ਮੇਰੇ ਵਰਗੇ ਬਾਬੇ ਨੂੰ ਜਦੋਂ ਬਾਅਦ 'ਚ ਮਿਲਿਆ ਮਿਹਾਟੀ ਦੇ ਲੜਕੀ ਦਾ ਲੜਕਾ ਬਣੀ ਨਹੀਂ, ਫਿਰ ਪਤਾ ਕੀ ਕਹਿਣਗੇ? ਤੇਰੀ ਸ਼ਰਧਾ ਹੀ ਹੈ ਨਹੀਂ। ਇਹੀ ਕਹਿਣਗੇ ਫਿਰ, ਤੇਰੀ ਸ਼ਰਧਾ 'ਚ ਘਾਟ ਹੈ, ਬਣ ਜਾਣੀ ਸੀ। ਐ ਨਾ ਕਰੋ, ਸਾਡੇ ਧਰਮ ਦਾ ਮਜ਼ਾਕ ਨਾ ਉਡਾਓ। ਸਾਡੇ ਗੁਰੂ ਜੀ ਇਦਾਂ ਦੇ ਨਹੀਂ ਨੇ। ਸਾਡੇ ਸੱਚੇ ਪਾਤਸ਼ਾਹ ਦੀ ਗੱਲ ਲੌਜੀਕਲੀ ਹੈ ਹਰ ਗੱਲ। ਸਾਡਾ ਧਰਮ ਇਦਾਂ ਦਾ ਨਹੀਂ, ਮਜ਼ਾਕ ਥੋੜਾ ਬਣਾਉਣਾ ਅਸੀਂ ਆਪਣੇ ਧਰਮ ਦਾ, ਹਾਸੋ ਹੀਣਾ ਨਾ ਬਣਾਓ। ਅੱਜ ਵੀ ਮੇਰਾ ਮਾਲਕ ਲੜਕੇ ਤੋਂ ਲੜਕੀਆਂ ਤੇ ਲੜਕੀਆਂ ਤੋਂ ਲੜਕੇ ਬਣਾ ਰਿਹਾ। ਆ ਸ਼ਬਦ ਇੱਕ ਵਾਰ ਸੁਣਿਓ, ਫਿਰ ਅੱਗੇ ਗੱਲ ਕਰਦੇ। ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ, ਕਵਣ ਬੁਝੈ ਬਿਦ ਜਾਣੈ, ਉਤ ਕੁਝ ਚਲ ਤੂੰ ਆਪ ਕਰ ਚੀਨੈ, ਆਪੇ ਤਤ ਪਛਾਣੈ, ਐਸਾ ਗਿਆਨ ਵਿਚਾਰੈ ਕੋਈ। ਆ ਗੱਲਾਂ ਸੀ ਸਮਝ ਲੈਣੀਆਂ, ਐਸਾ ਗਿਆਨ ਵਿਚਾਰੈ ਕੋਈ। ਇਹਦੇ ਤੇ ਗੱਲ ਕਰਿਆ ਕਰੋ ਭਾਈ, ਆ ਨੁਕਤੇ ਸੀ ਸਮਝਣ ਵਾਲੇ। ਹਾਂਜੀ, ਜਿਹੜੇ ਜਿਨ੍ਹਾਂ ਨੇ ਤੇਰੇ ਅੰਦਰੋਂ ਵਾਹ ਵਾਹ ਕੱਢਣਾ ਸੀ, ਵਾਹ ਬਈ ਵਾਹ। ਜਦੋਂ ਇਹੋ ਜਿਹਾ ਗਿਆਨ ਗੁਰੂ ਤੋਂ ਲਏਗਾ ਫਿਰ ਤੇਰੇ ਅੰਦਰੋਂ ਵਾਹ ਵਾਹ ਨਿਕਲੂ, ਆ ਸਵਾਦ ਆਊ ਜਦੋਂ ਮਨ ਨੂੰ ਵੀ ਮਾਲਕਾ ਆ ਵੀ ਖੇਡਾਂ ਰਚੀ ਜਾਂਦਾ, ਆ ਵੀ ਖੇਡਾਂ, ਫਿਰ ਅੰਦਰੋਂ ਵਾਹ ਬਈ ਵਾਹ, ਵਾਹ ਬਈ ਵਾਹ, ਫਿਰ ਅੰਦਰੋਂ ਨਿਕਲ। ਹੁਣ ਸੁਣ, ਐਸਾ ਗਿਆਨ ਵਿਚਾਰੈ ਕੋਈ, ਤਿਸ ਤੇ ਮੁਕਤ ਪਰੰਗਤ ਹੋਈ, ਦਿਨ ਮਹਿ ਰੈਣ ਰੈਣ ਮਹਿ ਦਿਨਿਅਰ, ਉਸਨ ਸੀਤ ਬਿਦ ਸੋਈ, ਤਾਂ ਕੀ ਗਤ ਮਿਤ ਅਵਰ ਨਾ ਜਾਣੈ, ਗੁਰ ਬਿਨ ਸਮਝ ਨਾ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੂਝੋ ਬ੍ਰਹਮ ਗਿਆਨੀ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਈ ਬਸ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਗਿਆਨ ਜਿਹੜਾ ਸ਼ਬਦ ਦੇ ਜ਼ਰੀਏ ਗਿਆਨ ਮਿਲਦਾ ਹੈ ਉਹ ਸ਼ਬਦ ਨਾਲ ਲਿਵ ਲਾਉਂਦੇ ਆ ਸਮਝਦੇ ਆ ਜਿਹੜੇ ਉਹਨਾਂ ਬੰਦਿਆਂ ਦਾ ਦਿਮਾਗ ਕੰਮ ਕਰਨ ਲੱਗਦਾ ਆ ਮਾਈਂਡ ਜਿਹੜਾ ਉਹਨਾਂ ਦਾ ਡਿਵੈਲਪ ਹੋ ਜਾਂਦਾ ਹੈ ਖੁੱਲ ਜਾਂਦਾ ਭਾਈ ਹੁਣ ਮੇਰਿਆ ਰੱਬਾ ਅਸੀਂ ਤੇਰੇ ਗੁਣਾਂ ਨੂੰ ਤੇ ਜਾਣਦੇ ਨਹੀਂ ਹਰੀ ਹਰੀ ਗੁਰੂ ਗੁਰੂ ਕਰੀ ਜਾਂਦੇ ਹਾਂ ਪਰ ਸਮਝਣਾ ਕਿਵੇਂ ਚਾਹੀਦਾ ਸੀ ਲੋ ਹੁਣ ਸੁਣੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਬੜੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਮੇਰਾ ਸਵਾਮੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਉਹ ਹੈ ਦਾਤਾਂ ਦੇਣ ਵਾਲਾ ਇੱਕ ਪਰਮਾਤਮਾ ਸਰਬ ਜੀਆਂ ਕਾ ਦਾਤਾ ਰੇ ਹਾਂਜੀ ਪ੍ਰਤ ਪਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਮੈਂ ਮੂਰਖ ਨੇ ਇੱਕ ਗੁਣ ਨਹੀਂ ਜਾਣਿਆ ਮੈਂ ਗੁਰੂ ਗੁਰੂ ਲੱਗ ਪਿਆ ਕਰਨ ਕਹਿਣ ਤੇ ਰੀਸਮ ਰੀਸੀ ਵਾਹਿਗੁਰੂ ਵਾਹਿਗੁਰੂ ਪਰ ਗੁਣਾਂ ਨੂੰ ਨਹੀਂ ਜਾਣਿਆ ਮੈਂ ਇੱਥੇ ਜੇ ਹੁਣ ਮੈਂ ਵਾਜਾ ਤੇ ਢੋਲਕੀ ਲੈ ਕੇ ਵਾਹਿਗੁਰੂ ਵਾਹਿਗੁਰੂ ਕਰਾਉਂਗਾ ਤੁਸੀਂ ਸਾਰਿਆਂ ਨੇ ਕਰੀ ਜਾਣਾ ਆਪਾਂ ਡੇਢ ਘੰਟਾ ਦੋ ਘੰਟੇ ਕਰੀ ਜਾਂਦੇ ਹਾਂ ਸਾਰੇ ਕਰੀ ਜਾਵਾਂਗੇ ਪਰ ਮੇਰਿਆ ਮਾਲਕਾ ਕਰੀ ਤੇ ਮੈਂ ਜਾਣਾ ਪਰ ਤੇਰੇ ਗੁਣਾਂ ਨੂੰ ਮੈਂ ਜਾਣਿਆ ਤੇਰੇ ਗੁਣ ਕੀ ਨੇ ਤੂੰ ਕਿੱਦਾਂ ਸਾਰੀਆਂ ਖੇਡਾਂ ਰਚਾਉਣਾ ਹੈ ਇਹਨਾਂ ਗੱਲਾਂ ਨੂੰ ਮੈਂ ਜਾਣਿਆ ਨਹੀਂ ਮੈਂ ਜੀਵ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹਾਂਜੀ ਅੱਗੇ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਪਰ ਪੂਰੀ ਰੇ ਮੇਰਾ ਮਾਲਕ ਸਰਬ ਘਟਾਂ ਵਿੱਚ ਵਸਿਆ ਹੋਇਆ ਹੈ ਉਹ ਕਿਰਪਾਲੂ ਹੈ ਉਹ ਦੀਨਾਂ ਤੇ ਦਿਆਲਤਾ ਕਰਨ ਵਾਲਾ ਹੈ ਤੇ ਹਰੇਕ ਜੀਵ ਦੇ ਵਿੱਚ ਪਰਮਾਤਮਾ ਵਸਿਆ ਸਰਬ ਘਟਾਂ ਪਰ ਪੂਰੀ ਰੇ ਹਾਂਜੀ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਮੈਂ ਜੀਵ ਤੋਂ ਰਾਮ ਰਾਮ ਕਰਦਾ ਪਰ ਮਨ ਕਰਕੇ ਮੈਂ ਰੱਬ ਨੂੰ ਦੂਰ ਹੀ ਸਮਝਦਾ ਮਨ ਕਰਕੇ ਅਸੀਂ ਦੂਰ ਹੀ ਸਮਝਦੇ ਹਾਂ ਜੀਵ ਤੋਂ ਰਾਮ ਰਾਮ ਕਰਦੇ ਹਾਂ ਤੇ ਅੱਛਾ ਜੇ ਮਨ ਕਰਕੇ ਨੇੜੇ ਸਮਝਦੇ ਹੋਈਏ ਫਿਰ ਗਲਤੀਆਂ ਕਿਉਂ ਕਰੀਏ ਮਾੜੇ ਕੰਮ ਪਤਾ ਕਦੋਂ ਕਰਦਾ ਹੈ ਜਦੋਂ ਪਰਮਾਤਮਾ ਨੂੰ ਦੂਰ ਸਮਝਦਾ ਹੈ ਤੇ ਜਿਹੜਾ ਹਾਜ਼ਰ ਸਮਝਣ ਵਾਲਾ ਹੈ ਜਿਹੜਾ ਨੇੜੇ ਸਮਝਣ ਵਾਲਾ ਹੈ ਉਹ ਤੇ ਮਾੜੇ ਕੰਮ ਕਰ ਹੀ ਨਹੀਂ ਸਕਦਾ ਨਿਕਟ ਬੁਝੈ ਸੋ ਬੁਰਾ ਕਿਉਂ ਕਰੈ ਵਿਖ ਸੰਚੈ ਨਿਤ ਡਰਤਾ ਫਿਰੈ ਨੇੜੇ ਸਮਝਣ ਵਾਲਾ ਤੇ ਮਾੜੇ ਕੰਮ ਕਰਦਾ ਹੀ ਉਹ ਕਿਉਂ ਮਟੀਰੀਅਲ ਦੇ ਪਿੱਛੇ ਹੀ ਪਿਆ ਰਹੇਗਾ ਸਾਰੀ ਜ਼ਿੰਦਗੀ ਇਕੱਠਾ ਕਰਦਾ ਫਿਰਦਾ ਅੱਗੇ ਹਰ ਬੇਅੰਤ ਹਉ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈ ਸੋਰੇ ਹਰੀ ਹੈ ਜਿਹੜਾ ਰੱਬ ਹੈ ਜਿਹੜਾ ਬੇਅੰਤ ਹੈ ਬੇਅੰਤ ਕਿਆ ਜਾਣੋ ਹੋਏ ਕੈ ਸੋਰੇ ਮੈਂ ਨਹੀਂ ਜਾਣਦਾ ਵੀ ਉਹ ਕਿਹੋ ਜਿਹਾ ਪਰ ਮੇਰੀ ਤੇ ਵਰਣਨ ਕਰਨ ਦੀ ਉਹਦੇ ਗੁਣ ਗਾਉਣ ਦੀ ਇੱਕ ਸੀਮਾ ਹੈ ਨਾ ਇੱਕ ਛੋਟਾ ਜਿਹਾ ਦਿਮਾਗ ਹੈ ਇੱਕ ਹੀ ਜੀਭ ਹੈ ਮੇਰੀ ਮੈਂ ਕਿੰਨੇ ਕੁ ਤੇਰੇ ਗੁਣ ਗਾ ਸਕਦਾ ਹਾਂਜੀ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸ਼ ਸੋਹਰੇ ਮੇਰੇ ਸੱਚੇ ਪਾਤਸ਼ਾਹ ਮੈਨੂੰ ਮੂਰਖ ਨੂੰ ਉਪਦੇਸ਼ ਦਿਓ ਮੈਂ ਸਤਿਗੁਰੂ ਜੀ ਤੁਹਾਡੇ ਅੱਗੇ ਬੇਨਤੀ ਕਰਦਾ ਮੈਨੂੰ ਮੂਰਖ ਨੂੰ ਅਕਲ ਦਿਓ ਮੈਨੂੰ ਸੋਝੀ ਦਿਓ ਹਾਂਜੀ ਮੈਂ ਮੂਰਖ ਕੀ ਕੇਤ ਕੋ ਬਾਤ ਹੈ ਕੋਟ ਪਰਾਦੀ ਕਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪਿਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਮੇਰੀ ਮੂਰਖ ਦੀ ਕਿਹੜੀ ਗੱਲ ਹੈ ਸੱਚੇ ਪਾਤਸ਼ਾਹ

तुम सुखदाई पुरख विधाते तुम राखो अपने बाला। तेरा खजाना बड़ा वड्डा गुण दे गुण जिथे शरीर दिता है साह दिता है सब कुछ दिता उथे गुणी नहीं बना सन तुम निधान अटल सुल्तान तेरी सुल्तानी अटल है तू सदा लई मालक है जी जंत सब जाचै साडा कमलियां दा ते इहो ही हाल है कहो नानक हम इह हवाला राख संतन कै पाछै एदा संगत विच रख सानू अकल आवे सच्चे पातशाह सानू उहनां दी संगत विच जिथे अकल आवे समझ आवे संगत बख्श सानू संगत इथे फिर महाराज कहते मैं मूर्ख की केतक बात है कोट पराती तरिया तैं ते बड़िया नूं अकल दिती है बड़े पुठे जांदे सिद्धे कीते है बड़े जोगी जेड़े बड़े ब्राह्मण ब्राह्मणी कर्मकांड करने वाले खेना पालिए ते ऐदा बेनती करिए ऐदा भी मैं मूर्ख मैं हां मूर्ख सचमुच मैं मूर्ख हां मन मन्ने भी करदे आ गलतियां ते सच्चे पातशाह आप ही कृपा करके सिद्धे राह तोड़ ला हां जी मैं मूर्ख की केत को बात है कोट पराधी तरिया गुरु नानक जिन सुनया पेखेया से फिर गर्भास न परया रे सच्चे पातशाह जेड़ा तेनू सुनदा है उस सच नू उस गुरु नू सुनदा है ओ सच्चे दी आवाज सुनदा है ओ फिर मुड़ के जम्मण मरण दे चक्कर च नहीं पैंदा मुड़ मुड़ के इंसानियत दे तल तों थल्ले नहीं गिरदा इदां कह लो जम्मण मरण मतलब इंसानियत दे तल तों थल्ले नहीं गिरदा ओ मुड़ के कुत्ते गधे वाली बिरती च नहीं जांदा जेड़ा तेनूं सुणदा है तेरी सच दी आवाज सुन के जेड़ा तेरे पिछे लगदा है मेरे सच्चे पातशाह साडे ते कृपा कर असीं गलत ट्रैक फड़ लैंदे आ जिंदगी विच सब तों गलतियां हुंदियां साथों वी हुंदियां पर सच्चे पातशाह मेहर कर फिर भाई आ जुरत साडे विच आउणी है सही नूं सही कहण दी गलत नूं गलत कहण दी अपनियां गलतियां लभण दी अपनियां घाटां लभण दी अपनियां कमियां लभण दी फिर इह गल्लां समझ विच आउणगियां जे समझना चाहुंदे आ फिर जरूर कृपा होएगी ਫਿਰ ਉਹ ਹਿੰਮਤ ਉਹ ਦਲੇਰੀ ਆਉਣੀ ਹੈ ਫਿਰ ਵੇਖਣਗੇ ਜਿਵੇਂ ਆਪਾਂ ਗੱਲ ਕਰਦੇ ਨਾ ਵੀ ਸੁੱਚਾ ਆਨੰਦ ਵਰਗੇ ਵੇਖਦੇ ਰਹਿ ਗਏ ਫਿਰ ਵੀ ਆਹ ਜ਼ੁਰਤ ਆਹ ਕਿੱਥੋਂ ਆ ਗਈ ਉਮਰਾਂ ਤੇ ਅਜੇ ਬਾਬੇ ਬਾਬਾ ਜ਼ੋਰਾਵਰ ਸਿੰਘ ਨੂੰ ਅੱਠਵਾਂ ਸਾਲ ਨੌਵਾਂ ਸਾਲ ਚੱਲਦਾ ਸੀ ਅੱਠ ਦੇ ਹੋਏ ਸੀ ਕਾਨ ਸਿੰਘ ਨਾਭਾ ਜੀ ਲਿਖਦੇ ਹੈ ਵੀ ਅੱਠ ਸਾਲ ਦੀ ਉਮਰ ਸੀ ਨੌਵਾਂ ਚੱਲਦਾ ਸੀ ਇਸੇ ਤਰ੍ਹਾਂ ਬਾਬਾ ਫਤਿਹ ਸਿੰਘ ਨੂੰ ਸੱਤਵਾਂ ਸਾਲ ਚੱਲਦਾ ਸੀ ਛੇ ਸਾਲ ਦੀ ਉਮਰ ਸੀ ਉਮਰਾਂ ਕਿੱਡੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਉਮਰਾਂ ਪਰ ਜ਼ੁਰਤ ਕਿੱਡੀ ਵੱਡੀ ਹਿੰਮਤ ਕਿੱਡੀ ਵੱਡੀ ਉਦੋਂ ਜਦੋਂ ਸਮਝ ਦਾ ਪੱਧਰ ਬੌਧਿਕ ਪੱਧਰ ਉੱਚਾ ਹੋ ਜਾਂਦਾ ਜਦੋਂ ਗੱਲ ਪਕੜ ਚ ਆ ਜਾਂਦੀ ਹੈ ਫਿਰ ਜਿੰਨਾ ਮਰਜ਼ੀ ਕੋਈ ਲਾਡ ਲਡਾਉਂਦਾ ਰਹੇ ਹੁਣ ਬੱਚੇ ਨੂੰ ਆਪਣੇ ਮਾਂ ਪਿਓ ਬਾਰੇ ਪਤਾ ਹੀ ਹੁੰਦਾ ਹੈ ਮਾਂ ਪਿਓ ਤੋਂ ਦੂਰ ਕਰਕੇ ਜਿੰਨਾ ਮਰਜ਼ੀ ਉਸ ਬੱਚੇ ਨੂੰ ਖਿਡਾਉਣੇ ਦੇਈ ਜੋ ਮਰਜ਼ੀ ਜੋ ਵਰਾਇਆ ਹੀ ਨਹੀਂ ਜਾਂਦਾ ਉਹ ਬੱਚਾ ਚੁੱਪ ਕਰਦਾ ਹੀ ਨਹੀਂ ਉਹਦੇ ਦਿਮਾਗ 'ਚ ਜਿਵੇਂ ਮਾਂ ਪਿਓ ਬੈਠੇ ਹੈ ਏਦਾਂ ਹੀ ਕਿਤੇ ਨਾ ਕਿਤੇ ਉਹ ਕਨਸੈਪਟ ਸਮਝ 'ਚ ਆਇਆ ਹੈ ਨਿੱਕੀਆਂ ਉਮਰਾਂ ਦੇ ਵਿੱਚ ਸਮਝਾਇਆ ਗਿਆ ਵੀ ਸਿੱਖੀ ਹੈ ਸਾਡੇ ਲਈ ਅਸੀਂ ਆ ਦਸਤਾਰਾਂ ਛੱਡ ਥੋੜਾ ਦੇਣੀਆਂ ਅਸੀਂ ਆ ਸੋਚ ਛੱਡ ਥੋੜਾ ਦੇਣੀ ਹੈ ਅਸੀਂ ਸਿਰ ਨਹੀਂ ਝੁਕਾਉਂਦੇ ਅਸੀਂ ਕਬਰਾਂ ਬਣੀਆਂ ਥਾਂ ਥਾਂ ਤੇ ਅਸੀਂ ਨਹੀਂ ਮੱਥੇ ਟੇਕਦੇ ਇਹ ਗੱਲ ਉਹਨਾਂ ਦੇ ਦਿਮਾਗ ਵਿੱਚ ਬੈਠੀ ਹੈ ਤੇ ਪਤਾ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਵੀ ਇਹ ਕੱਟੇ ਜਾ ਸਕਦੇ ਹੈ ਪਿੱਛੇ ਨਹੀਂ ਹਟ ਸਕਦੇ ਇਹ ਟੁਕੜੇ ਟੁਕੜੇ ਹੋ ਸਕਦੇ ਆ ਪਿੱਛੇ ਨਹੀਂ ਹਟ ਸਕਦੇ ਤਾਂ ਹੀ ਤੇ ਮਾਂ ਗੁਜਰੀ ਕਹਿੰਦੀ ਸੀ ਵੇ ਗੰਗੂਆ ਹਾਰ ਜਾਏਗਾ ਇਹਨਾਂ ਨਾਲ ਪੰਗਾ ਨਾ ਇਹ ਇੱਡੇ ਲੱਗਦੇ ਹੀ ਤੈਨੂੰ ਨਿੱਕੇ ਨਿੱਕੇ ਹੈ ਹਾਰੇ ਇਹ ਹਰਾਉਣਗੇ ਤੈਨੂੰ ਬਹੁਤ ਤਿੱਖੇ ਨੇ ਇਹ ਉਮਰ ਛੋਟੀ ਹੈ ਭਾਵੇਂ ਪਰ ਆਹ ਬੌਧਿਕ ਪੱਧਰ ਬਹੁਤ ਉੱਚਾ ਹੈ ਇਹ ਬਹੁਤ ਸਮਝਣ ਵਾਲੇ ਇਹਨਾਂ ਦੇ ਪਿਤਾ ਦੀ ਉਮਰ ਪੌਣੇ ਨੌ ਸਾਲ ਦੀ ਸੀ ਜਿੱਦਣ ਸੀਸ ਆਇਆ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਉਹ ਜ਼ੁਰਤ ਸੀ ਉਹਨਾਂ ਵਿੱਚ ਉਸ ਵੇਲੇ ਉਹਨਾਂ ਨੇ ਅੱਖ ਚੋਂ ਪਾਣੀ ਨਹੀਂ ਆਇਆ ਉਹ ਅੰਦਰਲੇ ਜਜ਼ਬਾਤਾਂ ਨੂੰ ਉਹਨਾਂ ਨੇ ਸਾਂਭ ਕੇ ਰੱਖਿਆ ਸੀ ਉਹ ਕੱਢੀ ਦੇ ਨਹੀਂ ਹੁੰਦੇ ਬੜਾ ਕੁਝ ਜਿਹੜਾ ਅੰਦਰ ਹੀ ਰਹਿਣਾ ਚਾਹੀਦਾ ਟਾਈਮ ਦੇ ਕੱਢੀ ਦਾ ਉਹ ਜਜ਼ਬਾਤ ਹੀ ਤੇਰਾ ਵੀਰ ਰਸ ਬਣ ਜਾਣਾ ਅੰਦਰਲਾ ਉਹ ਗੁੱਸਾ ਹੁੰਦਾ ਹੈ ਜਿਹਨੂੰ ਬੜੇ ਵਧੀਆ ਰੂਪ ਵਿੱਚ ਬਾਹਰ ਕੱਢਣਾ ਹੁੰਦਾ ਹੈ ਇਹਦੇ ਅਕਲ ਨਾਲ ਹੋਣਾ ਉਹ ਚੀਜ਼ਾਂ ਕੰਟਰੋਲ ਚਾਹੁੰਦੀਆਂ ਤੇ ਗੰਗੂ ਨੂੰ ਮਾਤਾ ਜੀ ਨੇ ਕਿਹਾ ਸੀ ਗੰਗੂ ਭੁਲੇਖਾ ਨਾ ਪਾਲ ਲਈ ਕਿਤੇ ਕਿਵੇਂ ਪੜ੍ਹਦੇ ਬੇਦੋਸ਼ ਆ ਨਿੱਕੀਆਂ ਨਿੱਕੀਆਂ ਜਿੰਦਾ ਹੈ ਵੇਖੀ ਕਿਤੇ ਭੁਲੇਖੇ ਦੇ ਵਿੱਚ ਜੀ ਤੂੰ ਇਹਨਾਂ ਨੂੰ ਖੜਾਵੇਂ ਤੇ ਤੈਨੂੰ ਲੱਗਦਾ ਕੀ ਹੈ ਵੀ ਤੂੰ ਇਹਨਾਂ ਨੂੰ ਸ਼ਹੀਦ ਕਰਾ ਲੈਂਗਾ ਲੋ ਪੜ ਤੂੰ ਇਹਨਾਂ ਨੂੰ ਸ਼ਹੀਦ ਕਰਾ ਲੈਂਗਾ ਇਹਨਾਂ ਨੂੰ ਖਤਮ ਕਰਾ ਲੈਂਗਾ ਇਹ ਡਟਣ ਵਾਲੇ ਨੇ ਇਹ ਸਭ ਕੁਝ ਸਮਝਦੇ ਆ ਇਹ ਇਹ ਇਹ ਇਹ ਜਜ਼ਬਾ ਸਾਡੇ ਤੇ ਚਾਹੀਦਾ ਸੀ ਸਾਡੇ ਆਪਾਂ ਏਦਾਂ ਕਹੀਏ ਵੀ ਇਹ ਕਬਰ ਤੇ ਚੱਲ ਜੂਗੇ ਤੇ ਇਹ ਕਿਤੇ ਕੱਚੀ ਜੀ ਗੱਲ ਕਰ ਦੂਗੇ ਇਹ ਛੋਟੀ ਗੱਲ ਕਰ ਦੂਗੇ ਇਹ ਪਿੱਛੇ ਹਟ ਜਾਏਗਾ ਉਹ ਜ਼ੁਰਤ ਜਿਹੜੀ ਗੁਰਬਾਣੀ ਦੇ ਗਿਆਨ ਦੇ ਨਾਲ ਪੈਦਾ ਹੁੰਦੀ ਹੈ ਸਮਝ ਪੈਦਾ ਹੁੰਦੀ ਹੈ ਆ ਵੇਖੋ ਬੇਦੋਸ਼ ਨੇ ਮਾਣੀਆਂ ਜਿੰਦਾ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇਦੋ ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ ਪਰ ਬੇਟੇ ਕਲਗੀ ਧਰ ਦੇ ਨੇ ਇਹ ਨਾਈਨ ਕਿਸੇ ਦੀ ਮੰਨਣੀ ਨਾ ਜਿੱਤ ਜਾਣਾ ਛੱਡ ਤੂੰ ਅਜਮਾ ਕੇ ਕੀ ਲੈਣਾ ਬੇਦੋ ਇਹ ਗਲੀਆਂ ਤੋਂ ਵਕਤ ਕੋਮਲ ਪਰ ਮੌਤ ਸਾਹਮਣੇ ਡਟ ਜਾਣੇ ਐਵੇਂ ਗੁੱਸਾ ਜੋਰ ਦੇਖਾਂ ਵੀ ਇਹ ਝੁਕਣੇ ਨਹੀਂ ਕੱਟ ਜਾਣੇ ਮੱਥੇ ਤੇ ਲੂਣ ਹਰਾਮੀ ਦਾ ਤੂੰ ਦਾਗ ਲਵਾ ਕੇ ਕੀ ਲੈਣਾ ਬੇਦੋ ਕਿਉਂ ਬਦਲੇ ਖੋਟੀਆਂ ਮੋਰਾਂ ਦੇ ਅਣਮੁੱਲੇ ਲਾਲ ਗਵਾਉਣਾ ਆਈ ਨਾ ਰੋਤ ਜਵਾਨੀ ਦੀ ਕਿਉਂ ਪਹਿਲਾਂ ਮੌਤ ਵਿਆਉਣਾ ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਕੀ ਲੈਣਾ ਬੇਦੋਸ਼ ਨੇ ਮਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਸਾਲ ਸਿਮਰਨ ਕੀਤਾ ਕਿੰਨੇ ਸਾਲ ਵਾਹਿਗੁਰੂ ਵਾਹਿਗੁਰੂ ਕੀਤਾ ਅਸਲ ਚ ਉਹ ਨੁਕਤੇ ਸਮਝ ਚ ਆ ਗਏ ਉਹ ਜ਼ਰੂਰਤ ਕਿੱਦਾਂ ਪੈਦਾ ਹੁੰਦੀ ਉਹ ਸਮਝ ਚ ਆ ਗਈ ਇਹ ਤਕਨੀਕ ਹੈ ਜੁਗਤ ਹੈ ਜਿਹੜੀ ਸਮਝ ਚ ਆ ਜਾਂਦੀ ਨਿੱਕੀ ਉਮਰ ਦੇ ਵਿੱਚ ਵੀ ਇਹ ਗੱਲ ਸਮਝ ਵਿੱਚ ਆ ਗਈ ਸੀ ਗੰਗੂ ਵਰਗੇ ਜਿਹੜੇ ਸੇਵਾਦਾਰ ਵੀ ਬਣੇ ਰਹੇ ਕਰਦੇ ਵੀ ਰਹੇ ਸੇਵਾ ਪਰ ਉਹਨਾਂ ਦੇ ਇਹ ਗੱਲਾਂ ਸਮਝ ਨਹੀਂ ਆਈਆਂ ਇਹੋ ਜਿਹੇ ਸ਼ੈਤਾਨ ਮਨ ਵਾਲੇ ਬੰਦੇ ਹੁੰਦੇ ਆ ਜਿੱਥੇ ਮਰਜ਼ੀ ਚਲੇ ਜਾਣ ਉਹ ਕਦੇ ਸਮਝ ਸਕਦੇ ਹੀ ਨਹੀਂ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲੱਗੇ ਕਿਉਂ ਬਾਂਸ ਵਜਾਈਏ ਕਿਉਂ ਬਾਂਸ ਵਜਾਈਏ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਜਿੰਨਾ ਮਰਜ਼ੀ ਤੁਸੀਂ ਸਮਝਾਈ ਜਾਓ ਉਹਨਾਂ ਨੇ ਨਹੀਂ ਬਦਲ ਜਾਣਾ ਹੁੰਦਾ ਮਾਂ ਗੁਜਰੀ ਨੇ ਗੰਗੂ ਨੂੰ ਬਹੁਤ ਸਮਝਾਇਆ ਹੁਣ ਕਈ ਵਾਰੀ ਆਪਾਂ ਕਹਿੰਦੇ ਵੀ ਮੈਂ ਸਮਝਾ ਦੇਣਾ ਮੇਰੇ ਤੋਂ ਸਮਝ ਜਾਣਗੇ ਨਾ ਜੀ ਨਾ ਤੂੰ ਉਸੇ ਨੂੰ ਸਮਝਾ ਸਕਦਾ ਜਿਹੜਾ ਸਮਝਣਾ ਚਾਹੁੰਦਾ ਹੈ ਜੇ ਹੁਣ ਮੈਂ ਇੱਥੇ ਕਹਾਂ ਨਾ ਵੀ ਇੱਥੇ ਮੈਂ 100 ਬੰਦੇ ਨੂੰ ਅੰਮ੍ਰਿਤ ਛਕਾ ਦੇਣਾ ਨਾ ਮੈਂ ਉਹਨੂੰ ਹੀ ਛਕਾ ਸਕਦਾ ਜਿਹੜਾ ਅੰਮ੍ਰਿਤ ਛਕਣਾ ਚਾਹੁੰਦਾ ਹੈ ਅਸੀਂ ਤੇ ਜੀ 100 ਬੰਦੇ ਨੂੰ ਸਮਝਾ ਦਿੱਤਾ ਦੀਵਾਨ ਲੱਗੇ ਸੀ ਜੇ ਤੈਂ 100 ਨੂੰ ਸਮਝਾਇਆ ਤੇ ਬਾਕੀ ਜੇ ਇਹਦਾ ਕ੍ਰੈਡਿਟ ਲੈਣਾ ਤੇ ਬਾਕੀ ਜਿਹੜੇ ਨਹੀਂ ਸਮਝੇ ਉਹਦੀ ਜ਼ਿੰਮੇਵਾਰੀ ਵੀ ਲੈਣੀ ਪੈਣੀ ਹੈ 100 ਨੂੰ ਸਮਝਾਇਆ ਜਾ ਸਕਦਾ ਹੈ ਨਹੀਂ ਉਹ 100 ਸਮਝਣਾ ਚਾਹੁੰਦੇ ਹੈ ਸਮਝਾਇਆ ਤੇ ਸਾਰਿਆਂ ਨੂੰ ਸੀ ਗੱਲ ਤੇ ਸਾਰਿਆਂ ਦੇ ਖਾਨੇ ਪੈ ਗਈ ਸੀ ਸੁਣਿਆ ਤੇ ਸਭ ਨੇ ਸੀ ਸਮਝੇ ਸੌ ਹੈ ਉਹ ਸੌ ਸਮਝਿਆ ਜਿਹੜੇ ਸਮਝਣਾ ਚਾਹੁੰਦੇ ਹੈ ਜਿਹੜਾ ਨਹੀਂ ਸਮਝਣਾ ਚਾਹੁੰਦਾ ਉਹਨੂੰ ਤੁਸੀਂ ਭਾਵੇਂ ਐਦਾਂ ਦੇ ਦਿਨ ਰਾਤ ਦੀਵਾਨ ਲਈ ਚੱਲੋ ਦੇ ਸਾਹਮਣੇ ਉਹ ਨਹੀਂ ਸਮਝ ਸਕਦਾ ਜਿਹੜਾ ਬੰਦਾ ਨਹੀਂ ਸਮਝਣਾ ਚਾਹੁੰਦਾ ਉਹਦੇ ਸਾਹਮਣੇ ਭਾਵੇਂ ਰੱਬ ਵੀ ਆ ਜਾਏ ਉਹ ਨਹੀਂ ਸਮਝਦਾ ਗੁਰੂ ਵੀ ਆ ਜਾਏ ਉਹ ਨਹੀਂ ਸਮਝ ਸਕਦਾ ਜਿਹੜਾ ਨਹੀਂ ਸਮਝਣਾ ਚਾਹੁੰਦਾ ਉਹਨੇ ਨਹੀਂ ਬਦਲਣਾ ਬਦਲੇਗਾ ਉਹ ਜਿਹੜਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ ਗੰਗੂ ਨੂੰ ਬਹੁਤ ਸਮਝਾਇਆ ਪਰ ਦੱਸੋ ਪਿਆਰਿਓ ਗੰਗੂ ਸਮਝ ਗਿਆ ਸੀ ਮਾਂ ਗੁਜਰੀ ਦੇ ਸਮਝਾਉਣ ਨਾਲ ਬੋਲੋ ਪਿਆਰਿਓ ਫਿਰ ਤੂੰ ਕਿਹੜੇ ਪਾਗ ਦੀ ਮੂਲੀ ਹੈ ਜਿਹੜਾ ਕਹਿੰਦਾ ਸਮਝਾ ਦਾਂਗੇ ਉਹੀ ਸਮਝੇਗਾ ਜਿਹਨੂੰ ਤੂੰ ਸਮਝਾ ਸਕਦਾ ਤੂੰ ਸਮਝਾ ਉਸੇ ਨੂੰ ਸਕਦਾ ਜਿਹੜਾ ਸਮਝਣਾ ਚਾਹੁੰਦਾ ਹੈ ਤੂੰ ਉਸੇ ਨੂੰ ਬਦਲ ਸਕਦਾ ਜਿਹੜਾ ਬਦਲਣਾ ਚਾਹੁੰਦਾ ਹੈ ਤਾਂ ਕਰਕੇ ਬਹੁਤੇ ਔਖੇ ਨਾ ਹੋਇਆ ਕਰੋ ਪਿੰਡਾਂ 'ਚ ਕਈ ਨਾ ਗੁਰਸਿੱਖ ਬੱਚੇ ਜਦੋਂ ਕਦੇ ਪਿੰਡਾਂ 'ਚ ਵੀਰ ਆਪਣੇ ਉਹ ਫਿਰ ਐਂ ਸੋਚਣਗੇ ਵੀ ਅਸੀਂ ਤੇ ਬਹੁਤ ਮੱਥਾ ਮਾਰਦੇ ਹਾਂ ਬਦਲਦੇ ਨਹੀਂ ਹੈਗੇ ਬਹੁਤ ਕਹੀਦਾ ਕਈ ਵਾਰੀ ਫਿਰ ਕਿਉਂ ਕਿਉਂ ਮੱਥਾ ਮਾਰਦਾ ਹੈ ਆਪਣੀ ਗੱਲ ਕਹਿ ਦੇ ਬਸ ਜਿਹੜਾ ਸਮਝਣਾ ਚਾਹੁੰਦਾ ਹੋਏਗਾ ਉਹਨੇ ਥੋੜੇ ਕਹਿਣ ਤੇ ਵੀ ਸਮਝ ਜਾਣਾ ਜਿਹਨੇ ਨਹੀਂ ਸਮਝਣਾ ਭਾਵੇਂ ਤੂੰ ਜੋ ਮਰਜ਼ੀ ਕਰ ਲੈ ਉਹਨੇ ਨਹੀਂ ਸਮਝਣਾ ਤਾਂ ਕਰਕੇ ਇਹ ਤੁਹਾਡੀ ਹਿੰਮਤ ਹੈ ਜਿਹੜੇ ਬਦਲਣਾ ਚਾਹੁੰਦੇ ਹੋ ਬਦਲੋ ਜਿਹੜੇ ਸਮਝਣਾ ਚਾਹੁੰਦੇ ਹੋ ਸਮਝੋ ਮਾਂ ਗੁਜਰੀ ਬਹੁਤ ਕਹਿੰਦੀ ਰਹੀ ਕਹਿੰਦੇ ਗੰਗੂ ਨੇ ਇੱਕ ਨਾ ਸੁਣੀ ਤੇ ਸਾਹਿਬਜ਼ਾਦਿਆਂ ਨੂੰ ਕੁੰਮੇ ਮਾਸ਼ਕੀ ਦੀ ਛੱਪਰੀ ਚੋਂ ਲਿਆਇਆ ਸੀ ਫਿਰ ਇਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ ਮੇਰੇ ਘਰ ਲੁਕੇ ਹੋਏ ਫੜ ਲਓ ਆ ਕੇ ਮਾਤਾ ਗੁਜਰੀ ਨੇ ਬਹੁਤ ਕਿਹਾ ਕਹਿੰਦੇ ਰੁਕ ਜਾ ਗੰਗੂ ਸਿਆਣਾ ਬਣ ਜਾ ਇੱਕ ਨਾ ਮੰਨੀ ਜਾਨੀ ਖਾਂ ਮਾਨੀ ਖਾਂ ਦੋ ਦਰੋਗੇ ਆਏ ਚੌਧਰੀ ਪਿੰਡ ਦਾ ਨਾਲ ਸੀ ਸਿਪਾਹੀ ਆਏ ਗੰਗੂ ਦੇ ਪਿੰਡ ਤੋਂ ਗੱਡੇ ਚਭਾ ਕੇ ਲੈ ਗਏ ਉਹ ਗੰਗੂਆ ਤੈਨੂੰ ਲਾਂਤਾਂ ਹੀ ਪੈਣਗੀਆਂ ਸਾਰਾ ਪਾਪੀ ਕਹਿਣਗੇ ਤੈਨੂੰ ਕੰਮ ਚੰਗਾ ਨਹੀਂ ਕੀਤਾ ਚਲੋ ਜੀ ਸਹੇੜੀ ਪਿੰਡ ਵਿੱਚ ਜਦੋਂ ਸਾਹਿਬਜ਼ਾਦੇ ਗਏ ਨਾ ਉਹਦੇ ਗੰਗੂ ਦੇ ਮਰਿੰਡੇ ਲੈ ਕੇ ਗਏ ਤੇ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਮਰਿੰਡੇ ਵੀ ਕਈ ਜਗ੍ਹਾ ਸਾਹਿਬਜ਼ਾਦਿਆਂ ਨੂੰ ਕਈ ਜਗ੍ਹਾ ਇਹਨਾਂ ਨੇ ਕੋਰੜੇ ਮਾਰੇ ਕਈ ਜਗ੍ਹਾ ਸਾਹਿਬਜ਼ਾਦਿਆਂ ਨੂੰ ਕਈ ਜਗ੍ਹਾ ਕੋਰੜੇ ਮਾਰਦੇ ਰਹੇ ਕੱਲਾ ਉੱਥੇ ਹੀ ਜਾ ਕੇ ਸਜ਼ਾ ਨਹੀਂ ਦਿੱਤੀ ਤੇ ਸਮਕਾਲੀ ਲਿਖਾਰੀ ਸੀ ਗੁਰੂ ਸਾਹਿਬ ਦੇ ਵੇਲੇ ਦਾ ਦੂਨਾ ਸਿੰਘ ਹੰਡੂਰੀਆ ਜਿਹੜਾ ਉਸ ਵੇਲੇ ਦੀਆਂ ਘਟਨਾਵਾਂ ਲਿਖਦਾ ਉਹਨੇ ਲਿਖਿਆ ਕਿਉਂਕਿ ਇਤਿਹਾਸ ਬੜੇ ਲਿਖਾਰੀਆਂ ਨੇ ਲਿਖਿਆ ਹੁੰਦਾ ਹੈ ਕਹਿੰਦੇ ਕਈ ਤੇ ਕਹਿੰਦੇ ਰਥਾਂ 'ਚ ਬਿਠਾ ਕੇ ਲੈ ਕੇ ਗਏ ਸਾਹਿਬਜ਼ਾਦਿਆਂ ਨੂੰ ਪਰ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਇਹ ਕਹਿੰਦਾ ਹੈ ਬਈ ਖੁਰਜੀਆਂ ਵਿੱਚ ਪਾ ਕੇ ਜਿਹੜੀਆਂ ਉਹਦੇ ਆਲੇ ਦੁਆਲੇ ਮਾਫ ਕਰਨਾ ਜਿਵੇਂ ਖੱਚਰਾਂ ਦੇ ਆਲੇ ਦੁਆਲੇ ਆਪਾਂ ਬੋਰੀਆਂ ਨਹੀਂ ਬੰਨ ਦਿੰਦੇ ਹੁੰਦੇ ਸਮਾਨ ਵਿੱਚ ਪਾਉਣ ਵਾਸਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹਿੰਦੇ ਐ ਵਿੱਚ ਤੁੰਨ ਕੇ ਲੈ ਕੇ ਗਏ ਸੀ ਖੱਚਰ ਦੇ ਦੋਵੇਂ ਪਾਸੇ ਵਿੱਚ ਬੰਦ ਕਰ ਤੇ ਮਾਤਾ ਗੁਜਰ ਕੌਰ ਨੂੰ ਹੱਥਾਂ ਨੂੰ ਇਦਾਂ ਰੱਸਾ ਬੰਨ ਕੇ ਖੱਚਰ ਦੇ ਪਿੱਛੇ ਰੱਸਾ ਬੰਨ ਕੇ ਤੇ ਭਜਾ ਕੇ ਲੈ ਕੇ ਗਏ ਸੀ ਕਿਤੇ ਖੱਚਰ ਹੌਲੀ ਕਰ ਲੈਂਦੇ ਸੀ ਕਦੇ ਤੇਜ਼ ਕਰਦੇ ਸੀ ਤੇ ਮੂੰਹ ਉੱਤੇ ਮਰਚਾਂ ਦਾ ਤੋਪੜਾ ਬੰਨਿਆ ਸੀ ਜਦੋਂ ਫਾਂਸੀ ਦੇਣ ਵਾਲੇ ਫਾਂਸੀ ਦਿੰਦੇ ਆ ਨਾ ਉਹ ਮੂੰਹ ਉੱਤੇ ਇੱਕ ਕੱਪੜਾ ਚਾੜ ਦਿੰਦੇ ਆ ਕਹਿੰਦੇ ਮਾਤਾ ਗੁਜਰੀ ਦੇ ਚਿਹਰੇ ਉੱਤੇ ਐਦਾਂ ਕੱਪੜਾ ਚਾੜਤਾ ਸੀ ਮਰਚਾਂ ਵਾਲਾ ਅੰਦਰ ਉਹਦੇ ਮਰਚਾਂ ਲੱਗੀਆਂ ਹੋਈਆਂ ਸਾਹ ਲੈਣਾ ਵੀ ਔਖਾ ਸੀ ਤੇ ਐਦਾਂ ਰੱਸਾ ਪਾ ਕੇ ਮਰਿੰਡੇ ਤੋਂ ਸਰਹੰਦ ਤੱਕ ਤੋਰ ਕੇ ਲੈ ਗਏ ਕਿਤੇ ਭਜਾਉਂਦੇ ਐ ਕਿਤੇ ਹੌਲੀ ਕਰ ਲੈਂਦੇ ਐ ਮਾਂ 80 ਸਾਲ ਦੀ ਬਜ਼ੁਰਗ ਮਾਤਾ ਨੂੰ ਇਦਾਂ ਲੈ ਗਿਆ ਫਿਰ ਪਿੱਪਲ ਦੇ ਨਾਲ ਬੰਨ ਤੇ ਲਿਜਾ ਕੇ ਸਰਹੰਦ ਤੇ ਦੂਨਾ ਸਿੰਘ ਹੰਡੂਰੀਏ ਨੇ ਇਹ ਗੱਲ ਲਿਖੀ ਹੈ ਕਹਿੰਦਾ ਵੱਟੇ ਮਾਰਦੇ ਸੀ ਪੱਥਰ ਮਾਰਦੇ ਸੀ ਸਾਨੂੰ ਲੱਗਦਾ ਵੀ ਇਦਾਂ ਕਿਵੇਂ ਪਿਆਰਿਓ ਅੱਜ ਵੀ ਤਾਂ ਸਾਡੇ ਇੱਕ ਵਾਰ ਦੀਵਾਨ ਵਿੱਚ ਦੋ ਬੱਚੇ ਫੜੇ ਗਏ ਸੀ ਚੋਰੀ ਕਰਦੇ ਕਈ ਪਰਸ ਉਹਨਾਂ ਨੇ ਮੋਬਾਈਲ ਚੋਰੀ ਕੀਤੇ ਸੀ ਚੋਰੀ ਕਰਦੇ ਜਦੋਂ ਬੱਚੇ ਫੜੇ ਗਏ ਤੇ ਉਹਨਾਂ ਨੂੰ ਕੰਧ ਦੇ ਨਾਲ ਥਮਲੇ ਨਾਲ ਬੰਨਿਆ ਸੀ ਚਲੋ ਉਹ ਬਾਅਦ 'ਤੇ ਛਡਾ ਤਾਂ ਰੌਲਾ ਰੱਪਾ ਪਾ ਕੇ ਵੀ ਯਾਰ ਬੱਚੇ ਨੇ ਨਿੱਕੇ ਨਿੱਕੇ ਨੇ ਠੀਕ ਹੈ ਪਰਸ ਚੋਰੀ ਕਰ ਲਿਆ ਹੁਣ ਕਈਆਂ ਦਾ 10,000 ਕਈਆਂ ਦਾ 5,000 ਕਈਆਂ ਦਾ ਫੋਨ ਚੋਰੀ ਕੀਤੇ ਸੀ ਹੁਣ ਗਲਤੀ ਤੇ ਬਹੁਤ ਵੱਡੀ ਅਗਲਾ ਲੱਖ ਦੋ ਲੱਖ ਦਾ ਸਮਾਨ ਸੰਗਤ ਦੇ ਵਿੱਚੋਂ ਤਜਰਬੇਕਾਰ ਸੀ, ਬੱਚੇ ਛੋਟੇ ਸੀ ਪਰ ਚੋਰ ਸੀ, ਦਿਮਾਗ ਇਧਰਲੇ ਪਾਸੇ ਲੱਗਿਆ ਤੇ ਉਹ ਜਦੋਂ ਐ ਫੜੇ ਸੀ ਥਮਲੇ ਨਾਲ ਬੰਨੇ ਸੀ, ਫਿਰ ਉਹਨਾਂ ਬੱਚਿਆਂ ਤੇ ਕਿਹੜਾ ਤਰਸ ਕਰਦਾ ਹੈ? ਮਾਰ ਮੁੱਕੀ ਇਹਦੇ ਮੂੰਹ ਦੇ ਉੱਤੇ ਮੁੜ ਕੇ ਨਾ ਕਰੇ, ਫਿਰ ਕੋਈ ਮੂੰਹ ਤੇ ਚਪੇੜ ਮਾਰਦਾ ਹੈ, ਕੋਈ ਉਹਨਾਂ ਦੇ ਵਾਲ ਫੜਦਾ ਹੈ, ਮੁੜ ਕੇ ਨਾ ਕਰੀ ਏਦਾਂ। ਹੁਣ ਜਿਨ੍ਹਾਂ ਦਾ ਪਰਸ ਚੋਰੀ ਕੀਤਾ ਅਗਲਾ ਉਹਦੇ ਬੋਦੇ ਪੱਟਦੇ ਨੇ ਉਹਨਾਂ ਦੇ, ਕੋਈ ਥੱਪੜ ਮਾਰ ਦਿੰਦਾ ਸੀ ਮੂੰਹ ਤੇ, ਉਹ ਬੰਨੇ ਹੋਏ ਵਿਚਾਰੇ ਔਖੇ ਹੋ ਰਹੇ ਸੀ। ਚਲੋ ਛਡਾਏ ਗਏ, ਛਡਾਏ ਗਏ, ਮੁੜ ਕੇ ਚਲੇ ਗਏ, ਪਰ ਜਦੋਂ ਏਦਾਂ ਕੋਈ ਹੱਥ ਆ ਜਾਂਦਾ ਹੈ ਅਗਲੇ ਲਈ ਤੇ ਦੁਸ਼ਮਣ ਹੈ, ਉਹ ਉਹ ਚੰਗੇ ਥੋੜਾ ਲੱਗਦੇ ਆ। ਹੁਣ ਜਿਹੜਾ ਆਪਾਂ ਕਹਿੰਦੇ ਆ ਸਾਹਿਬਜ਼ਾਦੇ ਤੇ ਆਪਾਂ ਕਹਿੰਦੇ ਆ, ਪਿਆਰ ਤੇ ਸਾਨੂੰ ਆਉਂਦਾ ਹੈ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ, ਪਿਆਰੇ ਪਿਆਰੇ ਨੇ, ਨਿੱਕੀ ਉਮਰ ਹੈ, ਠੰਡ ਬੜੀ ਸੀ, ਕਿੰਨੇ ਦਿਨਾਂ ਦੇ ਤੁਰੇ ਫਿਰਦੇ ਐ, ਘਰੋਂ ਨਿਕਲੇ ਐ, ਬਚਪਨ ਦੇ ਵਿੱਚ ਮਾਂ ਚੜ੍ਹਾਈ ਕਰ ਗਈ ਸੀ, ਇਹ ਤੇ ਆਪਾਂ ਕਹਿੰਦੇ ਆ, ਉਹਨਾਂ ਲਈ ਤੇ ਦੁਸ਼ਮਣ ਦੇ ਬੱਚੇ ਐ। ਉਹ ਤੇ ਕਹਿੰਦੇ ਆ ਜਿੰਨੀ ਵਿਪਤਾ ਪਾਈ ਐ ਇਹਨਾਂ ਦੇ ਪਿਓ ਨੇ ਪਾਈ ਐ ਸਾਨੂੰ, ਉਹ ਤੇ ਐ ਕਹਿੰਦੇ ਆ, ਸਾਡੀ ਨੀਂਦ ਹਰਾਮ ਕੀਤੀ ਪਈ ਐ ਇਹਨਾਂ ਦੇ ਪਿਓ ਨੇ, ਉਹ ਤੇ ਐ ਕਹਿੰਦੇ ਆ ਨਾ। ਉਹਨਾਂ ਨੇ ਥੋੜਾ ਤਰਸ ਕੀਤਾ ਫਿਰ ਸਾਹਿਬਜ਼ਾਦਿਆਂ ਉੱਤੇ, ਜਦੋਂ ਕਹਿੰਦੇ ਪਿੱਪਲ ਦੇ ਨਾਲ ਬੰਨੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਤੇ ਪਿੰਡ ਦੇ ਲੋਕਾਂ ਨੇ ਵੱਟੇ ਵੀ ਮਾਰੇ, ਐ ਰੋੜੀਆਂ ਗੁਲੇਲੇ ਮਾਰਦੇ ਐ ਕਈ, ਤੇ ਕਹਿੰਦੇ ਗੁਲੇਲਾਂ ਗੁਲੇਲ ਪਾ ਕੇ ਜਦੋਂ ਵੱਟੇ ਰੋੜੀਆਂ ਮਾਰਦੇ ਐ ਤੇ ਇੱਕ ਗੁਲੇਲਾ ਇੱਕ ਰੋੜੀ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਦੇ ਵਿੱਚ, ਅੱਖ ਦੇ ਵਿੱਚ ਜਦੋਂ ਰੋੜੀ ਵੱਜੀ ਤੇ ਖੂਨ ਚੱਲਦਾ ਰਿਹਾ ਅੱਖ ਚੋਂ, ਤੇ ਕਹਿੰਦੇ ਫਤਿਹ ਸਿੰਘ ਇੱਕ ਹੱਥ ਇੱਦਾਂ ਹੀ ਰੱਖਿਆ ਅੱਖ ਦੇ ਉੱਤੇ, ਤੇ ਜਦੋਂ ਕਹਿੰਦੇ ਛੱਡਿਆ ਬਾਬਾ ਫਤਿਹ ਸਿੰਘ ਜੋਰਾਵਰ, ਜਦੋਂ ਰੱਸਾ ਖੋਲਿਆ ਤੇ ਫਿਰ ਕਹਿੰਦੇ ਬੁਰਜ ਵਿੱਚ ਜਦੋਂ ਗਏ ਹੱਥ ਇਹੀ ਰੱਖਿਆ, ਵਜੀਦੇ ਦੀ ਕਚਹਿਰੀ 'ਚ ਜਾ ਕੇ ਵੀ ਕਹਿੰਦੇ ਹੱਥ ਇੱਕ ਹੱਥ ਫਤਿਹ ਸਿੰਘ ਦਾ ਅੱਖ ਦੇ ਉੱਤੇ ਸੀ, ਅੱਖ ਦੇ ਵਿੱਚ ਮਾਰਿਆ। ਘੱਟ ਨਹੀਂ ਕਰਦੇ ਹੁੰਦੇ ਲੋਕ ਜਦੋਂ ਇਦਾਂ ਦਾ ਸਮਾਂ ਆਉਂਦਾ ਹੈ, ਪਰ ਉਹ ਸਾਹਿਬਜ਼ਾਦੇ ਉਹ ਨੇ ਜਿਹੜੇ ਸਮਝੇ ਹੈ ਸਾਰਾ ਕੁਛ, ਨਿੱਕੀ ਜੀ ਉਮਰ ਦੇ ਵਿੱਚ ਉਹ ਗੱਲ ਉਹ ਜੁਗਤ ਉਹਨਾਂ ਦੇ ਸਮਝ ਵਿੱਚ ਹੈ, ਤਾਂ ਹੀ ਉਹ ਜਾ ਕੇ ਜ਼ੁਰਤ ਨਾਲ ਗੱਲ ਕਰਦੇ ਆ, ਤਾਂ ਹਿੰਮਤ ਆਉਂਦੀ ਹੈ ਭਾਈ। ਇਹ ਨਿੱਕੀ ਉਮਰ ਦੇ ਵਿੱਚ ਵੀ ਉਹਨਾਂ ਨੂੰ ਨਜ਼ਰੀਆ ਮਿਲਿਆ ਹੋਇਆ ਵੀ ਇਹੋ ਜਿਹੇ ਸਮੇਂ ਉੱਤੇ ਕੀ ਕੀ ਫੈਸਲਾ ਕਰਨਾ, ਨੀਹਾਂ ਵਿੱਚ ਖੜਨ ਦਾ ਫੈਸਲਾ ਸਾਹਿਬਜ਼ਾਦਿਆਂ ਦਾ ਆਪਣਾ ਹੈ, ਆਪਣਾ ਫੈਸਲਾ ਹੈ ਨੀਹਾਂ ਵਿੱਚ ਖੜਨ ਦਾ। ਉਹਨਾਂ ਨੇ ਤੇ ਆਪਸ਼ਨ ਦਿੱਤੀ ਸੀ, ਆਪਾਂ ਕੱਲ ਵੀ ਗੱਲ ਕਰਦੇ ਸੀ ਨਾ ਵੀ ਤੱਤੀ ਤਵੀ ਤੇ ਗੁਰੂ ਤੇਗ ਗੁਰੂ ਅਰਜਨ ਦੇਵ ਸਾਹਿਬ ਬੈਠੇ, ਉਹਨਾਂ ਨੇ ਕਿਹਾ ਸੀ ਚਾਹੇ ਤੱਤੀ ਤਵੀ ਤੇ ਬਹਿ ਜਾਓ ਚਾਹੇ ਇਸਲਾਮ ਕਬੂਲ ਕਰ ਲਓ, ਪਰ ਗੁਰੂ ਸਾਹਿਬ ਨੇ ਕੀ ਕਿਹਾ ਵੀ ਮੈਂ ਤਵੀ ਤੇ ਬਹਿਣ ਨੂੰ ਤਿਆਰ ਹਾਂ। ਇਹ ਫੈਸਲਾ ਕਿਹਦਾ ਫਿਰ? ਗੁਰੂ ਅਰਜਨ ਸਾਹਿਬ ਸਾਹਿਬਜ਼ਾਦਿਆਂ ਨੂੰ ਕਿਹਾ ਸੀ ਨੀਹਾਂ 'ਚ ਖੜ ਜਾਓ ਤੇ ਚਾਹੇ ਇਸਲਾਮ ਕਬੂਲ ਕਰ ਲਓ, ਪਰ ਸਾਹਿਬਜ਼ਾਦੇ ਕਹਿੰਦੇ ਨੀਹਾਂ 'ਚ ਹੀ ਖੜਨਾ, ਇਹ ਉਹਨਾਂ ਦਾ ਆਪਣਾ ਫੈਸਲਾ। ਇਹ ਫੈਸਲੇ ਆਉਂਦੇ ਆ ਵਿਵੇਕ ਬੁੱਧੀ 'ਚੋਂ, ਇਹ ਫੈਸਲਾ ਇਹ ਉਸ ਵੇਲੇ ਏਦਾਂ ਦੀ ਘਟਨਾ ਸਾਹਮਣੇ ਸੀ ਪਰ ਫਿਰ ਵੀ ਮਨ ਨਹੀਂ ਬੁਲਾਏ, ਆਪਣੇ ਆਪ ਨੂੰ ਕਾਇਮ ਰੱਖਿਆ। ਕੀ ਕਿਹਾ ਸਾਹਿਬਜ਼ਾਦਿਆਂ ਨੇ ਵੇਖਿਆ ਹੀ, ਜਦੋਂ ਕਚਹਿਰੀ ਵਿੱਚ ਗਏ ਪਹਿਲੇ ਦਿਨ 11 ਪੋਹ 10 ਪੋਹ ਨੂੰ ਸਰਹੰਦ ਪਹੁੰਚ ਗਏ ਸੀ, 11 ਪੋਹ ਦੀ ਕਚਹਿਰੀ ਲੱਗੀ, ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਤੇ ਵਜੀਦੇ ਨੇ ਬੜੇ ਲਾਲਚ ਦਿੱਤੇ ਗਏ, ਬੜਾ ਫੜੇ ਤੁਹਾਨੂੰ ਸੁੱਖ ਦੇਵਾਂਗੇ, ਬੜੀਆਂ ਸਹੂਲਤਾਂ ਮਿਲਣਗੀਆਂ, ਤੁਹਾਨੂੰ ਵੱਡੇ ਹੋਵੋਗੇ, ਬੜੇ ਵੱਡੇ ਨਵਾਬ ਬਣੋਗੇ, ਇਸਲਾਮ ਕਬੂਲ ਕਰ ਲਓ। ਇਹਨਾਂ ਨੇ ਜ਼ੁਰਤ ਨਾਲ ਜਵਾਬ ਦਿੱਤੇ, ਫਿਰ ਉਹਨੇ ਡਰਾਉਣਾ ਸ਼ੁਰੂ ਕਰਤਾ, ਨਿੱਕੇ ਨਿੱਕੇ ਉਹ ਤਰਸ ਕਰੋ ਤੁਹਾਡੇ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ, ਫਿਰ ਵੀ ਕਾਇਮ ਰਹੇ। ਉਹਨਾਂ ਨੇ ਵੇਖਿਆ ਵੀ ਇਹ ਮੰਨਣ ਵਾਲੇ, ਚਲੋ ਕੋਈ ਨੀ ਕੱਲ ਨੂੰ ਕਚਹਿਰੀ ਲੱਗੂ। ਅਗਲੇ ਦਿਨ ਫਿਰ ਜਦੋਂ ਦੂਜੇ ਦਿਨ ਲੈ ਕੇ ਜਾਣ ਲੱਗੇ, ਮਾਤਾ ਗੁਜਰ ਕੌਰ ਜੀ ਨੇ ਫਿਰ ਤਿਆਰ ਕਰਕੇ ਸ਼ਸਤਰ ਬਸਤਰ ਸਜਾ ਕੇ ਫਿਰ ਤਿਆਰ ਕਰਕੇ ਸਾਰੀ ਰਾਤ ਮਾਤਾ ਗੁਜਰ ਕੌਰ ਨੇ ਸਮਝਾਇਆ ਸੀ ਕਾਇਮ ਰਹਿਣਾ, ਤੇ ਦੂਜੇ ਦਿਨ ਫਿਰ ਕਚਹਿਰੀ 'ਚ ਜਾਂਦੇ ਆ, ਫਿਰ ਗੱਜ ਕੇ ਫਤਿਹ ਬੁਲਾਈ, ਫਿਰ ਆਖਿਆ ਉਹ ਸੂਬਿਆ ਤੂੰ ਜੋ ਮਰਜ਼ੀ ਕਰ ਲੈ, ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ, ਅਸੀਂ ਤਲੀ ਤੇ ਸਿਰ ਧਰ ਕੇ ਆਏ, ਤੂੰ ਸਾਨੂੰ ਦੁਲਾ ਨਹੀਂ ਸਕਦਾ, ਜੋ ਮਰਜ਼ੀ ਕਰ ਲੈ, ਤੂੰ ਸਾਨੂੰ ਆਪਣੇ ਇਰਾਦੇ ਤੋਂ ਪਿੱਛੇ ਨਹੀਂ ਕਰ ਸਕਦਾ। ਆ ਆ ਕਵਿਤਾ ਵੀ ਆ ਵੀ ਚਲੋ ਟਾਈਮ ਤੇ ਭਾਵੇਂ ਹੋ ਚੱਲਿਆ ਪਰ ਆ ਵੀ ਕਵਿਤਾ ਸੁਣ ਲਓ। ਸਾਹਿਬਜ਼ਾਦਿਆਂ ਨੇ ਵਜੀਦੇ ਦੀ ਕਚਹਿਰੀ 'ਚ ਖੜ ਕੇ ਜ਼ੁਰਤ ਦੇ ਨਾਲ ਇਹ ਗੱਲ ਕਹੀ ਸੀ, ਭੁੱਲ ਜਾ ਤੂੰ ਸਾਨੂੰ ਡੁਲਾ ਲਏਗਾ, ਅੱਜ ਤੇ ਦੀਵਾਨੀ ਦੀਵਾਨੀ ਪਿੱਛੇ ਵਿਕਦੇ ਫਿਰਦੇ ਆ। ਬਹੁਤ ਅੱਜ ਸਿੱਖੀ ਦਾ ਹਾਲ ਜਿਹੜਾ ਹੈ ਨਾ ਪਿਆਰੇ, ਜ਼ਮੀਰਾਂ ਵਿਕ ਗਈਆਂ, ਟਕੇ ਟਕੇ ਪਿੱਛੇ ਸਿੱਖ ਵਿਕਦੇ ਫਿਰਦੇ ਆ। ਕੁਰਸੀ ਮਿਲ ਜੇ, ਅਹੁਦਾ ਮਿਲ ਜੇ, ਜਾਂਦੀ ਹੈ ਸਿੱਖੀ ਜਿੱਥੇ ਜਾਵੇ, ਇਹ ਵਿਚਾਰਧਾਰਾ ਜਿੱਧਰ ਜਾਂਦੀ ਹੈ ਜਾਵੇ ਕੋਈ ਮਤਲਬ ਨਹੀਂ। ਅੱਜ ਕੱਲ੍ਹ ਤੇ ਟਕੇ ਟਕੇ ਤੇ ਵਿਕਦੇ ਫਿਰਦੇ ਆ, ਪਰ ਸਾਹਿਬਜ਼ਾਦਿਆਂ ਨੇ ਵਜੀਦੇ ਦੀ ਕਚਹਿਰੀ ਵਿੱਚ ਜਾ ਕੇ ਨਿੱਕੀਆਂ ਉਮਰਾਂ ਦੇ ਵਿੱਚ ਕਿੱਡੀ ਦਲੇਰੀ ਦੇ ਨਾਲ ਸੂਬੇ ਨੂੰ ਇਹ ਗੱਲ ਕਹੀ ਸੀ, ਉਹ ਸੂਬਿਆ ਜੋ ਮਰਜ਼ੀ ਕਰ ਲੈ, ਜੋ ਮਰਜ਼ੀ ਕਹਿ ਲੈ, ਸਾਨੂੰ ਤੂੰ ਡੁਲਾ। ਸੁਣੋ, ਅਸੀਂ ਆਏ ਹਾਂ ਦਲੀ ਤੇ ਸਿਰ ਧਰ ਕੇ, ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ। ਓਏ ਸੂਬਿਆ, ਓਏ ਵੈਰੀਆ, ਇਨ ਮੰਨਣੀ ਨਾ ਤੇਰੀ ਅਸੀਂ ਡਰ ਕੇ। ਅਸੀਂ ਆਏ ਹਾਂ ਦਲੀ ਤੇ ਸਿਰ ਧਰ ਕੇ, ਤਵੀਆਂ ਤੇ ਬੈਠਣਾ ਤੇ ਦੇਗਾਂ ਜੀ ਉਬਾਲੇ ਜਾਣਾ, ਸਿੱਖਿਆ ਏ ਵੱਡਿਆਂ ਤੋਂ ਦੁੱਖਾਂ ਨੂੰ ਸਹਾਰਨਾ, ਮੌਤ ਨਾਲ ਯਾਰੀਆਂ, ਮੌਤ ਨਾਲ ਯਾਰੀਆਂ ਲਗਾਉਣੀਆਂ ਨੇ ਭਾਉਣੀਆਂ ਨੇ, ਜਾਨਵਾਰ ਦੇਣੀ ਪਰ ਸਿੱਧ ਕੋ ਨਾ ਹਾਰਨਾ, ਸਾਨੂੰ ਮੌਤ ਦਾ ਕੋਈ ਖੌਫ ਨਾ, ਜਿਉਣਾ ਸਿੱਖੀ ਦਾ ਨਿਸ਼ਾਨ ਉੱਚਾ ਕਰਕੇ। ਅਸੀਂ ਆਏ ਹਾਂ ਦਲੀ ਤੇ ਸਿਰ ਧਰ ਕੇ, ਪੁਸ਼ਵੇ ਜਗੀਰਾਂ ਸਾਨੂੰ ਬੇਟੀਆਂ ਦੇ ਸਾਗ ਦੇਵੇ, ਲਾਲਚਾਂ ਦੇ ਸੌਦੇ ਅਸੀਂ ਕਰੂਨਾ ਨਾ ਜਾਣਦੇ, ਮੱਥੇ ਪਾਤੇ ਆਉਣੀਆਂ, ਮੱਥੇ ਪਾਤੇ ਆਉਣੀਆਂ ਤੇ ਅੱਖਾਂ ਲਾਲ ਕਰਕੇ ਤੂੰ ਸਾਨੂੰ ਜੇ ਡਰਾਵੇ, ਅਸੀਂ ਡਰੂਨਾ ਨੀ ਜਾਣਦੇ। ਗਲੀ ਯਾਰ ਦੀ, ਖੇਡ ਪਿਆਰ ਦੀ, ਅਸੀਂ ਖੇਡਣੀ ਦੱਸੀ ਹੈ ਲੱਖਾਂ ਜਰ ਕੇ। ਅਸੀਂ ਆਏ ਹਾਂ ਦਲੀ ਤੇ ਸਿਰ ਧਰ ਕੇ, ਤੇਰੇ ਕੋਲੋਂ ਦੂਰ ਹੋਏ ਸ਼ਰਮ ਧਰਮ ਦੋਵੇਂ, ਝੂਠਾ ਇਨਸਾਫ ਸਭ ਝੂਠੀਆਂ ਕਚਹਿਰੀਆਂ, ਕੌੜਾ ਲੱਗਦਾ ਏ ਸੱਚ ਬੋਲਣਾ ਜ਼ਬਾਨੋਂ, ਤਾਈਓ ਸੱਚ ਲਾਇਆ ਫਾਹੇ ਸਦਾ ਸੱਚ ਦਿਆਂ ਵੈਰੀਆਂ, ਜਾਨ ਕੱਢ ਦੇ ਭਾਵੇਂ ਵਾਢੂ ਦੇ, ਸਾਡਾ ਅੰਗ ਅੰਗ ਛੋਟਾ ਛੋਟਾ ਕਰਕੇ। ਅਸੀਂ ਆਏ ਹਾਂ ਦਲੀ ਤੇ ਸਿਰ ਧਰ ਕੇ, ਅਸੀਂ ਆਏ ਹਾਂ ਦਲੀ ਤੇ ਸਿਰ ਧਰ ਕੇ, ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ। ਆ ਜ਼ੁਰਤ ਅੱਜ ਕਿੱਥੇ ਹੈ, ਆ ਹਿੰਮਤ ਅੱਜ ਕਿੱਥੇ ਹੈ? ਅੱਜ ਦੇ ਵਜੀਦੇ ਕੌਣ ਨੇ? ਉਹਨਾਂ ਵਜੀਦਿਆਂ ਸਾਹਮਣੇ ਉਹ ਖੜੇ ਸੀ ਤੇ ਅੱਜ ਦੇ ਵਜੀਦੇ ਸਾਹਮਣੇ ਸਾਨੂੰ ਨੀ ਖੜਨਾ ਪਏਗਾ? ਅੱਜ ਦਾ ਸੂਬਾ ਜਿਹੜਾ ਉਹਨਾਂ ਉਹਨਾਂ ਸਾਹਮਣੇ ਸਾਨੂੰ ਨਾ ਖੜਨਾ ਪਏਗਾ, ਅੱਜ ਜਿਹੜੇ ਧੱਕਾ ਕਰਦੇ ਨੇ ਸਾਨੂੰ ਨਾ ਖੜਨਾ ਪਏਗਾ, ਉਹ ਹਿੰਮਤ ਕਿੱਥੇ ਹੈ? ਨਾਮ ਜਪਣ ਵਾਲਿਆਂ ਦੀ ਇੱਥੇ ਕਮੀ ਨਹੀਂ, ਲੱਖਾਂ ਤੁਰੇ ਫਿਰਦੇ ਆ, ਪਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਵਾਲੀ ਹਿੰਮਤ ਨਹੀਂ ਸਾਡੇ, ਉਹ ਦਲੇਰੀ ਨਹੀਂ ਸਾਡੇ। ਤੇ ਚੇਤਾ ਰੱਖਿਓ, ਗਿਆਨ ਦੇ ਨਾਲ, ਗੁਰੂ ਦੀ ਬਾਣੀ ਦੀ ਸਮਝ ਦੇ ਨਾਲ ਉਹ ਹਿੰਮਤ ਸਾਡੇ ਵਿੱਚ ਆਉਣੀ ਹੈ, ਹੋਵੇਗੀ ਤੇਰੇ ਵਿੱਚ, ਡਾਇਰੈਕਸ਼ਨ ਦੇਣਗੇ ਸੱਚੇ ਪਾਤਸ਼ਾਹ। ਆ ਜਿਹੜੇ ਵੱਟਾਂ ਪਿੱਛੇ ਮਰਦੇ ਨੇ, ਤੁਸੀਂ ਆ ਸਾਰੇ ਜਣੇ ਸੁਣਦੇ ਹੋ ਨਾ ਵੀ ਮਰ ਜਾਵਾਂਗੇ, ਸਾਹਿਬਜ਼ਾਦੇ ਐਂ ਕਹਿ ਰਹੇ ਆ। ਆ ਇੱਕ ਗੱਲ ਸੁਣ ਕੇ ਜਾਇਓ, ਪਿਆਰੇ ਆ ਇੱਕ ਗੱਲ ਸੁਣ ਕੇ ਜਾਇਓ ਧਿਆਨ ਨਾਲ। ਚਾਰ ਵਜ ਚੱਲੇ ਆ, ਪੰਜ ਕੁ ਮਿੰਟ ਹੈ ਆਪਣੇ ਕੋਲ, ਪੰਜ ਕੁ ਮਿੰਟ ਚ ਆ ਗੱਲ ਮੈਂ ਪੂਰੀ ਕਰ ਦੂੰ, ਧਿਆਨ ਨਾਲ ਸੁਣਿਓ। ਹੁਣ ਆ ਜਦੋਂ ਤੁਸੀਂ ਸੁਣਦੇ ਹੋ ਨਾ ਸਾਰੇ ਵੀ ਐਂ ਵੀ ਵੱਟੇ ਜਾਵਾਂਗੇ, ਕੱਟੇ ਜਾਵਾਂਗੇ, ਮਾਰ ਜਾਵਾਂਗੇ, ਜੋ ਮਰਜ਼ੀ ਹੋ ਜੇ, ਹੈ ਨਾ ਇਹ ਗੱਲ? ਭਲਾ ਇਹ ਗੱਲ ਤੁਸੀਂ ਵੇਖੀ ਨੀ ਕਿਸੇ ਚ ਆਪਣੀ ਜ਼ਿੰਦਗੀ ਚ? ਵੇਖੀ ਹੈ ਤੁਸੀਂ ਸਾਰਿਆਂ ਨੇ, ਤੇ ਤੁਹਾਡੇ ਵਿੱਚ ਵੀ ਇਦਾਂ ਦੇ ਬੰਦੇ ਬੈਠੇ ਆ ਜਿੰਨਾ ਚ ਇਹ ਗੱਲ ਹੈ। ਪਰ ਪਤਾ ਕਾਹਦੇ ਲਈ ਹੈ? ਵੱਟਾਂ ਪਿੱਛੇ ਹੈ। ਕੋਈ ਸਾਡੀ ਜ਼ਮੀਨ ਤੇ ਅੱਜ ਕਬਜ਼ਾ ਕਰ ਲਿਆ, ਤੈਨੂੰ ਪਤਾ ਲੱਗ ਜਾਏ ਨਾ ਵੀ ਮੇਰੇ 5 ਕਿੱਲੇ ਖੇਤ ਹੈ ਤੇ 5 ਕਿੱਲਿਆਂ ਉੱਤੇ ਫਲਾਣਾ ਬੰਦਾ ਆ ਗਿਆ ਚੜ ਕੇ, ਜੇ ਤੇ ਹੋਇਆ ਕਮਜ਼ੋਰ ਦਿਲਾ, ਉਹਨੇ ਕਹਿਣਾ ਛੱਡ ਪਰੇ, ਪਰ ਉਹਨੇ ਹੁਣੇ ਹੀ ਇੱਥੋਂ ਹੀ ਲੈ ਕੇ ਕਈਆਂ ਲੈ ਕੇ ਟਾਕੂਏ ਗੰਡਾਸੇ ਲੈ ਕੇ ਆਪਣੇ ਐਂ ਜਾਂਦੇ ਆ, ਵੱਟ ਦਿਆਂਗੇ, ਮਰ ਜਾਵਾਂਗੇ, ਮਾਰ ਦਿਆਂਗੇ। ਤੇ ਕਈ ਮਰੇ ਆ, ਕਈਆਂ ਨੇ ਮਾਰੇ ਆ, ਕਈ ਵੱਟਾਂ ਪਿੱਛੇ ਮਰੇ ਆ, ਸਾਡਿਆਂ ਪਿੰਡਾਂ ਦੀਆਂ ਗੱਲਾਂ ਨੇ, ਤੁਸੀਂ ਵੇਖੇ ਆ ਮਰਦੇ। ਇਹ ਚੀਜ਼ਾਂ ਹਰ ਬੰਦੇ ਦੇ ਅੰਦਰ ਹੁੰਦੀਆਂ, ਬਾਹਰੋਂ ਭਰੀਆਂ ਨਹੀਂ ਜਾਂਦੀਆਂ, ਬਾਹਰੋਂ ਕਿਸੇ ਬੰਦੇ 'ਚ ਕੁਛ ਨਹੀਂ ਪੈ ਸਕਦਾ। ਜੇ ਤੁਸੀਂ ਕਹੋ ਨਾ ਵੀ ਬਾਹਰੋਂ ਕਿਸੇ ਬੰਦੇ 'ਚ ਅਣਖ ਪਾ ਦਿਆਂਗੇ, ਅਣਖਾਂ ਬਾਹਰੋਂ ਨਹੀਂ ਪੈਂਦੀਆਂ, ਇਹ ਹੁੰਦੀਆਂ ਨੇ, ਤੁਹਾਡੇ 'ਚ ਵੀ ਨੇ। ਪਰ ਗੱਲ ਇਹ ਹੈ, ਗਿਆਨ ਜਦੋਂ ਆਉਂਦਾ ਹੈ, ਬਸ ਉਹੀ ਜਿਹੜਾ ਜਜ਼ਬਾ ਤੂੰ ਵੱਟਾਂ ਵਾਸਤੇ ਵਰਤਦਾ, ਹਿੰਮਤ ਵਰਤਦਾ, ਉਹੀ ਫਿਰ ਧਰਮ ਵਾਲੇ ਪਾਸੇ ਲਾ ਦਿੰਦਾ। ਆਖੋ ਸਤਨਾਮ ਵਾਹ। ਜਿਹੜੇ ਧਰਮ ਲਈ ਮਰੇ ਹੈ, ਉਹ ਬੰਦੇ ਹੈ ਜਿਹੜੇ ਕਦੇ ਵੱਟਾਂ ਪਿੱਛੇ ਵੀ ਮਰਦੇ ਹੋਣਗੇ। ਜਿੱਦੇ ਆਪਣੇ ਘਰੇ ਕੰਮ ਕਰਦਾ ਹੋਣਾ ਨਾ ਬਾਬਾ ਜਰਨੈਲ ਸਿੰਘ, ਉਦੇ ਵੀ ਐਂ ਕਰਦਾ। ਇਹ ਜ਼ਰੂਰਤ ਜਿਹੜੀ ਹੈ ਅੰਦਰ ਹੈ, ਬਾਹਰੋਂ ਨਹੀਂ ਭਰੀ ਜਾਂਦੀ। ਜੇ ਬਾਹਰੋਂ ਕੁਝ ਭਰਿਆ ਜਾਂਦਾ ਹੋਵੇ ਵੀ ਬੰਦੇ 'ਚ ਬਾਹਰੋਂ ਪੈ ਜਾਂਦਾ ਹੈ। ਹੁਣ ਮੈਨੂੰ ਇੱਕ ਗੱਲ ਦੱਸੋ, ਗੁਰੂ ਸਾਹਿਬ ਨੇ ਹਾਥੀ ਨਾਲ ਮੁਕਾਬਲਾ ਕਰਨ ਲਈ ਬਚਿੱਤਰ ਸਿੰਘ ਨੂੰ ਭੇਜਿਆ ਨਾ ਪਿਆਰਿਓ? ਬਚਿੱਤਰ ਸਿੰਘ ਗਿਆ, ਉਦੋਂ ਪਹਿਲਾਂ ਹੁਕਮ ਕਿਹਨੂੰ ਕਰਿਆ ਸੀ? ਬੋਲਿਓ ਬਈ, ਦੁਨੀ ਚੰਦ ਨੂੰ। ਹੁਕਮ ਦੋਨਾਂ ਨੂੰ ਹੋਇਆ, ਪਰ ਇੱਕ 'ਚ ਜ਼ਰੂਰਤ ਹੈ ਸੀ, ਇੱਕ 'ਚ ਨਹੀਂ ਸੀ। ਜੇ ਥਾਪੜੇ ਥਾਪੜੇ ਨਾਲ ਗੱਲ ਬਣਦੀ ਨਾ, ਫਿਰ ਦੁਨੀ ਚੰਦ ਦੀ ਵੀ ਬਣ ਜਾਣੀ ਸੀ। ਆਖੋ ਸਤਨਾਮ ਵਾਹ। ਦੁਨੀ ਚੰਦ ਦੀ ਨਹੀਂ ਬਣੀ, ਦੁਨੀ ਇਹ ਵਿੱਚ ਹੁੰਦਾ ਹੈ, ਬਸ ਡਾਇਰੈਕਸ਼ਨ ਮਿਲਦੀ ਹੈ। ਇਹ ਨਹੀਂ, ਆ ਜਿਹੜੀ ਗੱਲ ਤੁਸੀਂ ਸੁਣੀ ਹੈ ਵੀ ਆਏ ਆ ਸਿਰ, ਇਹ ਤੇ ਤੁਸੀਂ ਵੇਖੋ, ਇਹ ਤੇ ਬੀਬੀਆਂ ਵੀ ਇਦਾਂ ਦੀਆਂ ਕਈ ਹੈ ਨੇ, ਮਰਨ ਮਾਰਨ ਤੱਕ ਚਲੇ ਜਾਂਦੀਆਂ, ਬੱਚਾ ਖੋ ਕੇ ਵਿਖਾਓ ਕਿਸੇ ਬੀਬੀ ਤੋਂ, ਖੋ ਕੇ ਵਿਖਾਓ, ਵੇਖਿਓ ਫਿਰ ਐਂ ਕਰੂ, ਮਰ ਜੂ ਮੈਂ, ਮਾਰ ਦੂ ਮੈਂ, ਪਰ ਇਹ ਬੱਚੇ ਪਿੱਛੇ ਹੈ, ਇਹ ਕਿੱਥੇ ਹੈ, ਕਿੱਥੋਂ ਆਇਆ? ਇਹ ਨਹੀਂ ਵੀ ਕੋਈ ਕੁੱਤੋਂ ਕੋਈ ਵੱਖਰੀ ਚੀਜ਼ ਹੈ, ਤੁਹਾਡੇ 'ਚ ਵੀ ਇਹ ਕੁਝ ਹੈ, ਇਹਨਾਂ 'ਚ ਵੀ ਹੈ। ਬਸ ਫਰਕ ਇੰਨਾ ਹੈ, ਉਹ ਸਾਰਾ ਕੁਝ ਸੱਚ ਲਈ, ਧਰਮ ਲਈ ਹੈ, ਸਾਡਾ ਆਪਣੇ ਲਾਣੇ ਬਾਣੇ ਲਈ ਹੋਈ ਹੈ। ਆਖੋ ਸਤਨਾਮ ਵਾਹ। ਤੇਰਾ ਸਾਰਾ ਕੁਝ ਤੇਰੇ ਲਈ ਹੋਈ ਹੈ, ਬਾਹਰੋਂ ਨਹੀਂ ਪੈਂਦਾ। ਜੇ ਤੁਹਾਨੂੰ ਲੱਗਦਾ ਬਾਹਰੋਂ ਕੁਝ ਤਿਆਰ ਕੀਤਾ ਜਾ ਸਕਦਾ ਹੈ, ਫਿਰ ਗੰਗੂ ਹੋ ਜਾਣਾ ਸੀ ਤਿਆਰ, ਬਾਹਰੋਂ ਕਿਸੇ ਬੰਦੇ 'ਚ ਨਹੀਂ ਭਰਿਆ ਜਾ ਸਕਦਾ, ਹੁੰਦਾ ਹੈ ਅੰਦਰ, ਬਸ ਇੱਕ ਰਾਹ ਵਿਖਾਇਆ ਜਾ ਸਕਦਾ। ਏਦਾਂ ਕਹਿ ਲਓ, ਜੇ ਇੰਜਣ 'ਚ ਦਮ ਨਹੀਂ, ਫਿਰ ਕਿਵੇਂ ਕਿਵੇਂ ਸਟੇਅਰਿੰਗ ਤੇ ਬੈਠਾ ਰਹਿ ਕਰ ਲੈ ਜੋ, ਜੇ ਇੰਜਣ 'ਚ ਹੀ ਦਮ ਨਹੀਂ? ਬਸ ਗੁਰੂ ਸਾਹਿਬ ਤੇ ਤੈਨੂੰ ਰਾਹ ਦੱਸਦੇ ਹੈ, ਉਹ ਦਮ ਤੇਰੇ 'ਚ ਚਾਹੀਦਾ ਤੇ ਹੁੰਦਾ ਹੈ। ਸਾਰੇ ਮੇਰੇ ਵੀਰਾਂ 'ਚ, ਸਾਰੀਆਂ ਭੈਣਾਂ 'ਚ, ਸਾਰਿਆਂ ਕੋਲ ਹੈ। ਨਹੀਂ ਜੀ, 3 ਘੰਟੇ ਟਾਈਮ ਕਿਵੇਂ ਕੱਢ ਸਕਦਾ? ਅਗਲਾ ਕਹਿੰਦਾ, ਉਹ ਬੰਦਾ 3 ਘੰਟੇ ਪੜ੍ਹਦਾ ਯਾਰ, ਕਿਵੇਂ ਕੱਢ ਲੈਂਦਾ? ਬਸ ਤੂੰ ਵੀ ਕੱਢ ਲੈਂਦਾ, ਤੂੰ ਫਿਲਮ ਲਈ ਕੱਢ ਲੈਂਦਾ, ਅਗਲਾ ਕਲਾਸ ਲਾ ਦਿੰਦਾ ਜਾ ਕੇ ਗੁਰਬਾਣੀ ਦੀ, ਬਸ ਕੱਢ ਲੈਂਦਾ, ਉਹ ਵੀ ਤੂੰ ਵੀ ਕੱਢਦਾ ਹੀ ਹੈ। ਹਰ ਬੰਦੇ ਕੋਲ ਹੈ, ਪਰ ਵਰਤਦਾ ਗਲਤ ਹੈ ਭਾਈ। ਇਹ ਜੁਰਤ ਆ ਜਿਹੜੀਆਂ ਗੱਲਾਂ ਕਹੀਆਂ ਗਈਆਂ ਵੀ ਆਵੇ ਸਿਰ ਤੇ ਤਲੀ ਤੇ ਧਰ ਕੇ ਇਹ ਸਭ ਚ ਹੈ। ਹਾਂ ਕੁਛ ਨਿਆਣੇ ਇੱਕ ਬੱਚਾ ਇੱਥੇ ਹੋਊ ਏਦਾਂ ਦਾ ਉਹਦੇ ਤੋਂ ਚੌਕਲੇਟ ਖੋਲੋ ਰੋਣ ਲੱਗ ਜੂ ਤੇ ਕਈ ਬੱਚੇ ਏਦਾਂ ਦੇ ਹੁੰਦੇ ਜਦੋਂ ਚੌਕਲੇਟ ਖੋਵੋਗੇ ਤੇ ਮੁੱਕੀਆਂ ਮਾਰਨ ਲੱਗ ਜਾਂਦੇ ਮੁੱਕੀਆਂ ਮਾਰਦਾ ਤੂੰ ਮੇਰੇ ਤੋਂ ਖੋ ਕਿਵੇਂ ਲਿਆ ਇੱਕ ਰੋਣ ਲੱਗ ਜਾਂਦਾ ਇੱਕ ਮੁੱਕੀਆਂ ਮਾਰਨ ਲੱਗ ਜਾਂਦਾ ਬਸ ਉਹ ਚੀਜ਼ ਅੰਦਰ ਹੁੰਦੀ ਹੈ। ਗੁਰੂ ਸਾਹਿਬ ਨੇ ਜਿੱਤੇ 40 ਸੀ ਨਾਲ ਮਹਾਰਾਜ ਦੇ ਸਾਰੇ ਉਹ ਸੀ ਵੀ ਜੇ ਨਿੱਕੇ ਹੁੰਦੇ ਉਹ ਜਿਹੜੇ ਨਿੱਕੇ ਨਿੱਕੇ ਹੁੰਦੇ 40 ਜੇ ਉਹਨਾਂ 40ਆਂ ਤੋਂ ਕੋਈ ਖਾਣ ਵਾਲੀ ਚੀਜ਼ ਖੁੰਦੇ ਉਹਦੇ ਵੀ ਉਹਨਾਂ ਨੇ ਹੀ ਕਰਨਾ ਸੀ ਉਹ ਚੀਜ਼ ਅੰਦਰ ਹੁੰਦੀ ਹੈ ਪਰ ਵਰਤਣ ਦੀ ਜਾਚ ਸਿੱਖੋ ਇਹ ਨਹੀਂ ਤੁਹਾਡੇ ਚ ਨਹੀਂ ਸਭ ਚ ਹੈ ਇਹ ਪਰਮਾਤਮਾ ਨੇ ਭਰੀ ਹੈ ਤੇ ਜਿਹਦੇ ਚ ਨਹੀਂ ਹੈ ਉਹਦੇ ਵਿੱਚ ਕੋਈ ਭਰ ਨਹੀਂ ਸਕਦਾ। ਇੱਕ ਉਹ ਹੈ ਨਾ ਇੱਕ ਤੇ ਗੰਡਾਸੇ ਲੈ ਕੇ ਤੁਰ ਪੈਂਦੇ ਨੇ ਵੀ ਦੇਖਦਿਆਂ ਜਾ ਕੇ ਇੱਕ ਫਿਰ ਥਾਣੇ ਨੂੰ ਜਾਊ ਵੀ ਜਾ ਕੇ ਉੱਧਰ ਗੱਲਬਾਤ ਕਰੋ ਆਪਾਂ ਕਾਹਨੂੰ ਪੰਗਾ ਲੈਣਾ ਤੇ ਕਈ ਚੁੱਪ ਕਰਕੇ ਘਰੀ ਬਹਿ ਜਾਣਗੇ ਵੀ ਛੱਡ ਪਰੇ ਮਨਾਂ ਸਮਝੌਤਾ ਹੀ ਕਰ ਲਾਇਆ ਆਖੋ ਸਤਨਾਮ ਬਸ ਇਹ ਅੰਦਰ ਹੀ ਹੁੰਦਾ ਕਈ ਪੰਗਾ ਲੈ ਲੈਂਦੇ ਆ ਕਈ ਨਹੀਂ ਲੈਂਦੇ ਕਈ ਡਰੋਕਲ ਹੁੰਦੇ ਆ ਇਹ ਤੁਹਾਡੇ ਚ ਹੈ। ਹਾਂ ਇਹ ਨਹੀਂ ਕਹਿ ਸਕਦਾ ਵੀ ਸਾਰਿਆਂ ਚ ਨਹੀਂ ਹੁੰਦਾ ਕੁਛ ਕੁਛ ਚ ਹੁੰਦਾ ਕੁਦਰਤ ਦਾ ਸਿਸਟਮ ਏਦਾਂ ਦਾ ਪੈਦਾ ਹੀ ਏਦਾਂ ਦਾ ਏਦਾਂ ਹੀ ਪੈਦਾ ਕਈ ਕੁੱਤੇ ਨੇ ਕਈ ਕੁੱਤਿਆਂ ਨੂੰ ਤੁਸੀਂ ਮਾਰੋ ਡੰਡਾ ਉਹ ਚੀਕਾਂ ਮਾਰਦਾ ਭੱਜ ਜਾਂਦਾ ਤੇ ਕਈਆਂ ਨੂੰ ਡੰਡਾ ਮਾਰੀ ਫਿਰ ਵੇਖੀ ਕਿਵੇਂ ਪੈਂਦਾ ਤੇਰੇ ਵੱਲ ਨੂੰ ਪੈਂਦਾ ਇਹ ਕੁਦਰਤ ਕਈ ਕੁਛ ਏਦਾਂ ਦੀ ਨਸਲ ਹੈ ਕੁਛ ਏਦਾਂ ਦੀ ਨਸਲ ਹੈ ਕਈ ਭੱਜਣਗੇ ਬੈਗ ਨੂੰ ਕਈ ਗਲ ਪੈ ਜਾਣਗੇ ਤੇਰੇ ਆ ਹੁੰਦੇ ਨੇ ਨਾ ਏਦਾਂ ਦੇ ਕੁੱਤਿਆਂ 'ਚ ਵੇਖ ਲਓ ਇਹ ਚੀਜ਼ਾਂ ਤੇ ਕਈ ਗਲ ਪੈ ਜਾਂਦੇ ਤੂੰ ਤੈਂ ਡੰਡਾ ਮਾਰਿਆ ਕਿਵੇਂ ਮੇਰੇ ਤੈਂ ਹੱਥ ਲਾਇਆ ਕਿਵੇਂ ਬਸ ਇਹ ਤੁਹਾਡੇ 'ਚ ਵੀ ਕਈਆਂ 'ਚ ਹੈ ਬੜਾ ਤੁਹਾਨੂੰ ਪਤਾ ਹੈ ਵੀ ਆਹ ਬੰਦਾ ਹੈ ਇਹ ਇਹ ਇਹ ਮਰਜੂ ਜਾਂ ਮਾਰ ਦੋ ਇਹ ਹੁੰਦੇ ਨੇ ਕਈ ਬੰਦੇ ਕਈ ਕਈ ਆਪ ਨਿਕੰਮੇ ਹੁੰਦੇ ਨੇ ਇਹੋ ਜਿਹੇ ਨਾਲ ਯਾਰੀ ਪਾ ਕੇ ਰੱਖਦੇ ਨੇ ਵੀ ਉਹਦੇ ਨਾਲ ਠੀਕ ਹੈ ਉਹਦੇ ਪਿੱਛੇ ਪਿੱਛੇ ਤੁਰ ਆਇਆ ਹੁਣ ਆਓ ਯਾਰ ਹੁਣ ਆਓ ਕਿਹੜਾ ਆਉਣਾ ਹੁੰਦੇ ਨੇ ਨਾ ਕਈ ਹੁਣ ਆਉਣਾ ਆਪ ਨਿਕੰਮੇ ਹੀ ਹੁੰਦੇ ਨੇ ਪਿੱਛੇ ਪਿੱਛੇ ਬਸ ਇਹਦੇ ਨਾਲ ਯਾਰੀ ਰੱਖੋ ਯਾਰ ਇਹਦੇ ਨਾਲ ਆੜੀ ਰੱਖੋ ਹੁੰਦੇ ਕਈ ਬੰਦੇ ਹੁਣ ਤੁਹਾਡੇ 'ਚ ਕਈ ਹੈ ਨੇ ਇੱਦਾਂ ਦੇ ਬਸ ਸਾਹਿਬ ਜਾਂਦੇ ਵੀ ਇੱਦਾਂ ਹੀ ਸੀ ਆ ਗਏ ਲਿਆਵਾਂ ਕਹਿੰਦੇ ਆ ਗਏ ਸਾਡਾ ਪਿਓ ਵੀ ਇੱਦਾਂ ਹੀ ਅਸੀਂ ਵੀ ਸਾਡਾ ਦਾਦਾ ਵੀ ਇਹੀ ਸੀ ਸਾਡਾ ਪੜਦਾਦਾ ਵੀ ਇਹੀ ਸੀ ਅਸੀਂ ਸਾਰੇ ਹੀ ਇਹ ਖਾਨਦਾਨੀ ਇੱਦਾਂ ਹੈ ਉਹ ਕਹਿੰਦੇ ਸੀ ਖਾਨਦਾਨੀ ਜਲਾਦ ਆ ਉਹ ਕਹਿੰਦੇ ਆ ਜਾਓ ਅਸੀਂ ਖਾਨਦਾਨੀ ਸ਼ਹੀਦ ਇਹੀ ਕਰਦੇ ਆਏ ਜੇ ਤੁਹਾਡੇ 'ਚ ਇੱਦਾਂ ਹੈ ਤੇ ਸਾਡੇ 'ਚ ਵੀ ਇੱਦਾਂ ਹੀ ਬਸ ਇਹ ਤੁਹਾਡੇ 'ਚ ਵੀ ਹੈ ਪਿਆਰੇ ਉਹਨੂੰ ਪਛਾਣ ਲਓ ਚੱਜ ਦੇ ਪਾਸੇ ਵਰਤ ਲਓ ਚੰਗੇ ਪਾਸੇ ਵਰਤ ਲਓ ਅੱਜ ਕੋਈ ਜੰਗ ਨਹੀਂ ਚੱਲ ਰਿਹਾ ਨਾ ਕੋਈ ਤਲਵਾਰਾਂ ਦੀ ਲੜਾਈ ਹੈ ਅੱਜ ਲੜਾਈ ਵਿਚਾਰਾਂ ਦੀ ਹੈ ਉਦੋਂ ਤਲਵਾਰਾਂ ਨਾਲ ਅਗਲੇ ਦਬਾਉਂਦੇ ਹੁੰਦੇ ਸੀ ਅੱਜ ਕੱਲ੍ਹ ਲਾਣਾ ਵਿਚਾਰਾਂ ਨਾਲ ਦਬਾਉਣਾ ਚਾਹੁੰਦਾ ਪਰ ਤਕੜੇ ਹੋ ਕੇ ਕਾਇਮ ਰਹੋ ਜਿਵੇਂ ਉਹ ਖੜਦੇ ਸੀ ਐਂ ਖੜੋ ਵੀ ਗਲਤ ਹੈ ਠੀਕ ਹੈ ਖੜੋ ਬਸ ਲੋੜ ਹੈ ਖੜਨ ਸੋ ਇਹ ਚੀਜ਼ਾਂ ਸਾਰੀਆਂ ਪ੍ਰਾਪਤ ਹੁੰਦੀਆਂ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ ਗਿਆਨ ਲੈਣ ਅਕਲ ਲੈਣ ਵਾਲੇ ਪਾਸੋਂ ਤਾਂ ਕਰਕੇ ਵੀਰੋ ਭਾਈਓ ਕੱਲਾ ਐ ਨਹੀਂ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਣ ਹੋ ਜਾ ਜਮੀ ਸੁਣ ਹੋ ਜਾ ਨਾ ਜੀ ਨਾ ਕੁਛ ਨਾ ਕਹੋ ਕੋਈ ਬੋਲੋ ਨਾ ਕਹੋ ਕੁਛ ਨਾ ਬਸ ਪਿਆਰ ਵੰਡੋ ਯਾਰ ਨਾ ਕੋ ਵੈਰੀ ਨਾ ਹੈ ਬਗਾਨਾ ਨਾ ਕੋ ਵੈਰੀ ਏਦਾਂ ਕਰੀ ਜਾ ਇਹਦਾ ਨਹੀਂ ਗੱਲ ਚੱਲਦੀ ਇਹ ਤਾਂ ਤੇ ਗੰਦ ਪੈ ਜੂ ਸਮਾਜ ਚ ਸਰਪੰਚ ਗ੍ਰਾਂਟ ਖਾ ਗਿਆ ਉਹ ਕਿੰਨੇ ਦੀ ਖਾ ਗਿਆ ਕਹਿੰਦੇ 20 ਲੱਖ ਆਈ ਸੀ 2 ਹੀ ਲਾਇਆ 18 ਖਾ ਗਿਆ ਤੇ ਤੂੰ ਐ ਕਹੀ ਜਾ ਬਸ ਯਾਰ ਵਾਹਿਗੁਰੂ ਵਾਹਿਗੁਰੂ ਅੰਦਰ ਦੀ ਗੱਲ ਬੋਲਣਾ ਜਿਹੜਾ ਕਰੂ ਸੋ ਕਰੂ ਬਸ ਫਿਰ ਖਾ ਤੱਕੇ ਜਿੱਤੇ ਤੇਰਾ ਪੋਤਾ ਮੋਟਰਸਾਈਕਲ ਲੈ ਕੇ ਉਹ ਰਾਹ ਦੇ ਵਿੱਚ ਟੋਏ 'ਚ ਡਿੱਗਿਆ ਉਹਦੇ ਮੱਥਾ ਭੱਜਿਆ ਉਹਦਾ ਪੋਤੇ ਪਤਾ ਲੱਗੂ ਤੈਨੂੰ ਵੀ ਗ੍ਰਾਂਟ ਖਾਧੀ ਕੀ ਹੁੰਦੀ ਹੈ ਉਹਦੇ ਪਤਾ ਲੱਗਣਾ ਵੀ ਤੂੰ ਅੱਜ ਕਿਉਂ ਨਹੀਂ ਬੋਲਿਆ ਤਾਂ ਕਰਕੇ ਜਿੱਥੇ ਗੱਲ ਕਹਿਣੀ ਹੈ ਕਹਿਣੀ ਪਏਗੀ ਤੁਹਾਨੂੰ ਤੇਰੇ ਨਾਮ ਸਿਮਰਨ ਦਾ ਪਤਾ ਹੀ ਐਂ ਲੱਗਣਾ ਤੂੰ ਸੱਚ ਨਾਲ ਜੁੜਿਆ ਤੂੰ ਰੱਬ ਨਾਲ ਪਿਆਰ ਕਰਦਾ ਹੈ ਇਹਦਾ ਮਤਲਬ ਰੱਬ ਦੀ ਬਣਾਈ ਦੁਨੀਆ ਵੀ ਤੈਨੂੰ ਪਿਆਰੀ ਲੱਗਦੀ ਹੈ ਆ ਰੱਬ ਦੀ ਬਣਾਈ ਦੁਨੀਆ ਔਖੀ ਹੈ ਰੱਬ ਦੀ ਬਣਾਈ ਦੁਨੀਆ ਨਾਲ ਧੱਕਾ ਹੁੰਦਾ ਹੈ ਤੇ ਤੂੰ ਕਿਹੜੇ ਰੱਬ ਨੂੰ ਪਿਆਰ ਕਰਦਾ ਤੂੰ ਕਹਿੰਦਾ ਰੱਬ ਦੀ ਮੇਰੇ ਤੇ ਬਖਸ਼ਿਸ਼ ਹੋ ਗਈ ਰੱਬ ਦੀ ਮੇਰੇ ਤੇ ਕਿਰਪਾ ਹੋ ਗਈ ਰੱਬ ਨਾਲ ਮੇਰਾ ਸਿੱਧਾ ਸੰਬੰਧ ਜੁੜ ਗਿਆ ਤੇ ਰੱਬ ਦੀ ਦੁਨੀਆ ਨੂੰ ਤੇ ਇੰਨਾ ਤੰਗ ਕੀਤਾ ਜਾ ਰਿਹਾ ਤੂੰ ਮਾੜੇ ਲਈ ਇੱਕ ਵਾਰ ਵੀ ਆਵਾਜ਼ ਨਹੀਂ ਉਠਾਉਂਦਾ ਤੂੰ ਧੱਕਾ ਕਰਨ ਵਾਲੇ ਨੂੰ ਕਹਿੰਦਾ ਹੀ ਨਹੀਂ ਇੱਕ ਵਾਰੀ ਇੱਕ ਵਾਰੀ ਤੂੰ ਬੋਲਦਾ ਨਹੀਂ ਫਿਰ ਇਹਦਾ ਮਤਲਬ ਕੀ ਹੋਇਆ ਤੇਰਾ ਰੱਬ ਨਾਲ ਪਿਆਰ ਕਾਹਦਾ ਹੋਇਆ ਫਿਰ ਤਾਂ ਤੇਰਾ ਰੱਬ ਨਾਲ ਪਿਆਰ ਮੰਨੀਏ ਜੇ ਰੱਬ ਦੀ ਬਣਾਈ ਦੁਨੀਆ ਵਿੱਚ ਜਿਹੜਾ ਵੀ ਧੱਕਾ ਕਰਦਾ ਖੁੱਲ ਕੇ ਗੱਲ ਕਰੇ ਤਾਂ ਮੰਨੀਏ ਵੀ ਰੱਬ ਨਾਲ ਪਿਆਰ ਹੈ ਤਾਂ ਜਾਣਿਆ ਜਾਏਗਾ ਭਾਈ ਤੇ ਨਾਲੇ ਇੱਕ ਗੱਲ ਸੁਣੋ ਨਾ ਪਿਆਰਿਓ ਹੁਣ ਦੋ ਬੰਦੇ ਪਿੰਡ ਵਿੱਚ ਨੇ ਇੱਕ ਬੰਦਾ ਤੇ ਉਹ ਹੈ ਜਿਹੜਾ ਕਹਿੰਦਾ ਮੈਂ ਨਾਮ ਜਪਦਾ 2 ਵਜੇ ਉੱਠ ਕੇ ਬਹਿ ਜਾਂਦਾ 6 ਵਜੇ ਤੱਕ ਤੇ ਇੱਕ ਬੰਦਾ ਪਿੰਡ ਦਾ ਪੜਿਆ ਲਿਖਿਆ ਬੱਚਾ ਹੈ ਉਹ ਕਹਿੰਦਾ ਯਾਰ ਸਰਪੰਚ ਤੇ ਸਾਡਾ 18 ਲੱਖ ਖਾ ਗਿਆ ਉਹਨੂੰ ਪੁੱਛ ਕੇ ਤੇ ਆਈਏ ਵੀ ਗ੍ਰਾਂਟ ਕਿੱਧਰ ਗਈ ਹਿਸਾਬ ਦੇ ਤੇ ਜਦੋਂ ਤੁਰਿਆ ਜਾਂਦਾ ਨਾ ਐ ਤੁਰਿਆ ਜਾਂਦਾ ਉਹ ਭੋਰੇ ਵਾਲਾ ਬਾਬਾ ਜਿਹੜਾ ਜਿਹੜਾ ਭੋਰੇ 'ਚ ਬਹਿੰਦਾ 2 ਤੋਂ 4 ਸਵੇਰੇ 2 ਤੋਂ 6 ਉਹਨੂੰ ਜਾਂਦਾ ਜਾਂਦਾ ਕਹਿੰਦਾ ਬਾਬਾ ਜੀ ਆਜੋ ਆਪਾਂ ਸਰਪੰਚ ਨਾਲ ਗੱਲ ਕਰਕੇ ਆਈਏ ਵੇਖਿਓ ਭਲਾ ਉਹ ਕਰਦਾ ਕੀ ਉਹ ਕਹਿੰਦਾ ਨਾ ਯਾਰ ਆਪਦਾ ਨਾਮ ਜਪੋ ਜਿਹੜਾ ਕਰੋ ਸੋ ਕਰੂ ਸੋ ਭਰੂ ਤੇ ਉਹ ਮੁੰਡਾ ਜਾ ਕੇ ਜਿਹੜਾ ਪੜਿਆ ਲਿਖਿਆ ਜਾ ਉਹ ਜਾ ਕੇ ਕਹਿੰਦਾ ਉਹ ਤਰਸ ਕਰਦਾ ਨਾ ਪਿੰਡ ਦੇ ਲੋਕਾਂ ਦੇ ਵੀ ਨਾਲੀਆਂ ਖਰਾਬ ਨੇ ਗੰਦੀਆਂ ਨਾਲੀਆਂ ਹੋਈਆਂ ਪਈਆਂ ਬੁਰਾ ਹਾਲ ਹੋਇਆ ਪਿਆ ਚਿੱਕੜ ਤੇ ਵੇਖੋ ਕਿਵੇਂ ਮੱਛਰ ਲੋਕਾਂ ਦੇ ਬੱਚੇ ਮਰੀ ਜਾਂਦੇ ਆ ਡੇਂਗੂ ਹੋਇਆ ਪਿਆ ਘਰ 'ਚ ਬਿਮਾਰੀਆਂ ਫੈਲ ਰਹੀਆਂ ਉਹ ਬੰਦੇ ਨੇ ਜਾ ਕੇ ਉਹਦੇ ਨਾਲ ਗੱਲ ਕੀਤੀ ਸਰਪੰਚ ਸਾਹਿਬ ਗ੍ਰਾਂਟ ਤੇ 20 ਲੱਖ ਦੀ ਆਈ ਸੀ ਗਈ ਕਿੱਧਰ ਨਾਲੀਆਂ ਦਾ ਹਾਲ ਵੇਖੋ ਪਿੰਡ ਦਾ ਬੁਰਾ ਹਾਲ ਹੈ ਉਹ ਬੰਦਾ ਫਿਰ ਸਰਪੰਚ ਕੀ ਕਹੂ ਇਕੱਲੇ ਹੀ ਭੌਂਕਦਾ ਫਿਰਦਾ ਭੌਂਕਾ ਹੈ ਇਹ ਗਲਤ ਬੰਦਾ ਹੈ ਇਹ ਇਕੱਲੇ ਹੀ ਇਕੱਲੇ ਇਹਦੇ ਮਗਰ ਕੋਈ ਨਹੀਂ ਇਹਦੇ ਇਕੱਲੇ ਹੀ ਇਹਦੀ ਕੋਈ ਨਹੀਂ ਸੁਣਦਾ ਪਿੰਡ 'ਚ ਇਹਨੂੰ ਕੋਈ ਨਹੀਂ ਪੁੱਛਦਾ ਤੇ ਜਿਹੜਾ ਬੰਦਾ ਉਹ ਹੈ ਭੋਰੇ ਵਾਲਾ ਜਿਹੜਾ ਬਹਿੰਦਾ 2 ਤੋਂ 4 ਸਰਪੰਚ ਉਹਦੇ ਜਾ ਕੇ ਗੋਡੀ ਹੱਥ ਲਾ ਕੇ ਕਹੂ ਬਾਬਾ ਜੀ ਸੁਖੀ ਰੱਖਿਓ ਸਾਰਾ ਪਿੰਡ ਸੁਖੀ ਵਸੇ ਆਖੋ ਸਤਨਾਮ ਸ੍ਰੀ ਵਾਹ ਉਹਦੇ ਪੈਰੀ ਹੱਥ ਲਾਉ ਜਾ ਕੇ ਅਗਲਾ ਹਿਸਾਬ ਨਹੀਂ ਨਾ ਪੁੱਛਦਾ ਅਗਲਾ ਤੇਰੇ ਤੋਂ ਪੁੱਛਦਾ ਨਹੀਂ ਗ੍ਰਾਂਟ ਦਾ ਹਿਸਾਬ ਉਹ ਤਾਂ ਤੈਨੂੰ ਚੰਗਾ ਲੱਗਦਾ ਤੇ ਜਿਹੜਾ ਤੈਨੂੰ ਗ੍ਰਾਂਟ ਦਾ ਹਿਸਾਬ ਪੁੱਛਦਾ ਉਹ ਤੈਨੂੰ ਭੌਂਕਾ ਲੱਗਦਾ ਉਹ ਤੈਨੂੰ ਗਲਤ ਲੱਗਦਾ ਉਹ ਤੈਨੂੰ ਲੱਗਦਾ ਬੋਲਦਾ ਉਹ ਤੈਨੂੰ ਲੱਗਦਾ ਵੀ ਬੋਲਦਾ ਉਹ ਲੱਗਦਾ ਤਾਂ ਕਰਕੇ ਹੁਣ ਮੈਨੂੰ ਦੱਸੋ ਵੀ ਨਾਮ ਜਪਣਾ ਕਿਹੜਾ ਹੈ ਬੋਲਣ ਵਾਲਾ ਕਿ ਅੰਦਰ ਬਹਿਣ ਵਾਲਾ ਬੋਲੋ ਪਿਆਰਿਓ ਬੋਲਣ ਵਾਲਾ ਹਿਸਾਬ ਪੁੱਛਣ ਵਾਲਾ ਵੀ ਸਰਪੰਚ ਨੂੰ ਖਤਰਾ ਹੋ ਜੇ ਪਿੰਡ 'ਚ ਵੀ ਮੈਂ ਐ ਖਾ ਥੋੜਾ ਜਾਣਾ ਇਹਨੇ ਹਿਸਾਬ ਪੁੱਛਣ ਵਾਲਾ ਜੰਮ ਪਿਆ ਹੁਣ ਮੇਰੇ ਪਿੰਡ 'ਚ ਵੀ ਪੁੱਛਣ ਲੱਗ ਗਏ ਮੈਨੂੰ ਹਿਸਾਬ ਕਿਤਾਬ ਲੈਂਦੇ ਆ ਅਗਲੇ ਐ ਹੋ ਜੇ ਐ ਹੋਣਾ ਚਾਹੀਦਾ ਜਿੱਦਣ ਸਾਰੇ ਇਦਾਂ ਦੇ ਬਣ ਜਾਣਗੇ ਸਾਰੀਆਂ ਸਰਕਾਰਾਂ ਸਿੱਧੀਆਂ ਹੋ ਜਾਣਗੀਆਂ ਵੀ ਸਾਰੇ ਹੀ ਜਾਗ ਪਏ ਸਾਰੇ ਉਦਨ ਕੰਮ ਬਦਲੂ ਉਹਦੇ ਹੋਣਗੇ ਰੱਬ ਨਾਲ ਪਿਆਰ ਕਰਨ ਵਾਲੇ ਅਸਲੀ ਬੰਦੇ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਆ ਖਲਕਤ 'ਚ ਰੱਬ ਵਸਦਾ ਹੈ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਉਹਦੇ ਬਿਨਾਂ ਕੋਈ ਨਹੀਂ ਉਹਦੀ ਬਣਾਈ ਦੁਨੀਆ ਨਾਲ ਪਿਆਰ ਕਰਨਾ ਸਿੱਖੋ ਉਹਦੀ ਦੁਨੀਆ ਨਾਲ ਪਿਆਰ ਕਰੋ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂ 5 ਮਿੰਟ ਬਸ ਆਨੰਦ ਸਾਹਿਬ ਪੜ੍ਹੀਏ ਫੇਰ ਚੱਲਦੇ ਹਾਂ ਬਹੁਤ ਵੱਡੀ ਗਿਣਤੀ ਵਿੱਚ ਅੱਜ ਆਪ ਸਾਰੇ ਆਏ ਹੋ ਕੱਲ ਨੂੰ ਪੰਡਾਲ ਹੈ ਜਿਹੜਾ ਹੋਰ ਖੋਲ੍ਹ ਦੇਣਗੇ ਹਾਂਜੀ ਅੰਮ੍ਰਿਤ ਸੰਚਾਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ ਹੈ ਖੰਡੇ ਦੀ ਪੌਲ ਪ੍ਰਾਪਤ ਕਰੋ ਜਿਹੜੇ ਜਿਹੜੇ ਵੀਰ ਭਰਾ ਭੈਣਾਂ ਬੱਚੇ ਬਜ਼ੁਰਗ ਅੰਮ੍ਰਿਤਧਾਰੀ ਨਹੀਂ ਬਣੇ ਭਾਈ ਉਹ ਬਣੋ ਨਾਮ ਲਿਖਾਓ ਵੱਧ ਤੋਂ ਵੱਧ ਤਿਆਰ ਹੋਵੋ ਤੇ ਜੇ ਨਾਮ ਨਹੀਂ ਵੀ ਦਰਜ ਹੋ ਸਕਣਗੇ ਤਾਂ ਵੀ ਕੋਈ ਨਹੀਂ ਸੁਣੋ ਇੱਧਰ ਜੇ ਨਾਮ ਨਹੀਂ ਵੀ ਦਰਜ ਹੋ ਸਕਣਗੇ ਤਾਂ ਵੀ ਕੋਈ ਨਹੀਂ ਕੱਲ੍ਹ ਨੂੰ ਕਿਰਪਾ ਕਰਕੇ 11 ਵਜੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ 11 ਵਜੇ ਤੱਕ ਤੇ ਜ਼ਰੂਰ ਆ ਜਾਓ ਵੈਸੇ ਹੋ ਸਕਿਆ ਤੇ ਪਹਿਲਾਂ ਆਓ ਪਰ 11 ਵਜੇ ਤੱਕ ਤੇ ਜ਼ਰੂਰ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ ਤੇ ਆਓ ਵਾਅਦਾ ਕਰੀਏ ਗੁਰੂ ਗ੍ਰੰਥ ਸਾਹਿਬ ਨਾਲ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਤੁਹਾਡੇ ਬਚਨ ਮੰਨਾਂਗੇ ਤੁਹਾਡੇ ਦੱਸੇ ਰਾਹ ਤੇ ਚੱਲਾਂਗੇ ਵੱਧ ਤੋਂ ਵੱਧ ਵੀਰ ਭਰਾ ਭੈਣਾਂ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਗੁਰੂ ਜੀ ਜਾਣਗੇ ਫਿਰ ਚੱਲਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਪਿਆਰਿਓ 5 ਕੁ ਮਿੰਟ ਕਿਰਪਾ ਕਰਕੇ ਟਿਕੇ ਰਹੋ ਫਿਰ ਪ੍ਰਸ਼ਾਦਾ ਪਾਣੀ ਲੰਗਰ 'ਚ ਬਹਿ ਕੇ ਛਕਿਓ ਫਿਰ ਭਾਈ ਜਿੱਦਾਂ ਘਰੋਂ ਘਰੋਂ ਘਰੋਂ ਦੂਰੋਂ ਦੂਰੋਂ ਆਏ ਹੋ ਘਰੋਂ ਘਰੀ ਆਪੋ ਆਪਣੇ ਸਾਧਨਾ ਰਾਹੀਂ ਵਾਪਸ ਜਾਣਾ ਹੈ ਤੇ ਬੋਲਦਿਆਂ ਕੱਲ੍ਹ ਤੇ ਅੱਜ ਹੋਈਆਂ ਭੁੱਲਾਂ ਖਿਮਾ ਕਰਿਓ ਇੱਕ ਦੀਵਾਨ ਬਾਕੀ ਰਹਿ ਗਿਆ ਆਪਾਂ ਕੱਲ੍ਹ ਫਿਰ ਬਾਕੀ ਦੀ ਗੱਲ ਕਰਾਂਗੇ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਅੱਜ ਦੀਵਾਨ ਵਿੱਚ ਹਾਜ਼ਰੀ ਭਰੀ ਹੈ ਖੁੱਲ੍ਹਾ ਦਿਨ ਅੱਜ ਸੋਹਣਾ ਦਿਨ ਲੱਗਿਆ ਧੁੱਪ ਵੀ ਚੜ੍ਹ ਗਈ ਅੱਜ ਮੌਸਮ ਸੋਹਣਾ ਰਿਹਾ ਤੇ ਇਸੇ ਤਰ੍ਹਾਂ ਮਾਲਕ ਮਿਹਰ ਕਰੇ ਕੱਲ ਦਾ ਇੱਕ ਦੀਵਾਨ ਆਪਣਾ ਰਹਿ ਗਿਆ ਸਾਰੇ ਹਾਜ਼ਰੀ ਭਰੀਏ ਗੁਰੂ ਜੀ ਜਾਣਗੇ ਫਿਰ ਜਾਇਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਜਿਹੜੀ ਹੈ ਉਹ ਗੁਰੂ ਜੀ ਦੇ ਅੱਗੇ ਰੱਖ ਲਓ ਬਾਕੀ ਸਾਰੀ ਸੰਗਤ ਆਪੋ ਆਪਣੀ ਜਗ੍ਹਾ ਤੇ ਸਜੀ ਰਵੇ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਦੇ ਹਾਂ ਅੰਮ੍ਰਿਤ ਛਕਣ ਲਈ ਵੱਧ ਤੋਂ ਵੱਧ ਤਿਆਰ ਹੋਵੋ ਜੇ ਕੋਈ ਸ਼ੱਕ ਕੇ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾਵੇ ਦੁਬਾਰਾ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਵੋ ਜੇ ਕੋਈ ਭੁੱਲ ਕਰ ਬੈਠਾ ਦੁਬਾਰਾ ਆਵੇ ਪੰਜ ਪਿਆਰਿਆਂ ਸਾਹਮਣੇ ਮਨ ਬਣਾਓ ਨਾਮ ਲਿਖਾਓ ਤਿਆਰ ਹੋਵੋ ਸਤਿਗੁਰ ਦੇ ਜਹਾਜ਼ੇ ਚੜੋ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ ਗੱਜ ਕੇ ਆਨੰਦ ਸਾਹਿਬ ਜੀ ਬੋਲਦੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਰੇ ਭਾਈ ਸਾਰੇ ਸਾਰੇ ਪੜੋ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰਮਾਨ ਪਾਇਆ ਸਹਿਤ ਸੇਜੀ ਮਨ ਮਨੀਆਂ ਵਾਧਾਈਆਂ ਨਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣ ਆਈਆਂ ਪ੍ਰਭੂ ਕਾਂਗਾ ਗੋ ਹਰੀ ਕੇਰਾ ਮਨ ਜਨੀ ਵਸਾਇਆ ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਦੇ ਦਿਆ ਤੂੰ ਸਦਾ ਰਹੁ ਹਰ ਨਾਮੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ ਅਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਮੇ ਸਾਚੇ ਸਾਹਿਬ ਕਿਆ ਨਾਹੀ ਹਰ ਤੇਰੇ ਹਰ ਦਾ ਤੇਰਾ ਸਭ ਕੁਛ ਹੈ ਜਿਸ ਤੇ ਹੈ ਸੋ ਪਾਵੇ ਸਦਾ ਸਿਮਤ ਸਮਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੋ ਵਸਿਆ ਵਾਜੇ ਸ਼ਬਦ ਬਣੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਆ ਮੇਰਾ ਆਧਾਰੋ ਸਾਚਾ ਮੇਰਾ ਬਾਰ ਮੇਰਾ ਜਿਨ ਕੋ ਮਨ ਸਭ ਲਵਾਇਆ ਹਰ ਸ਼ਾਨ ਸੁਖ ਮਨ ਆਏ ਬਸ ਜਿਨ ਇੱਛਾ ਸਭ ਕੁਝ ਆਈਆ ਸਦਾ ਕੁਰਬਾਨ ਕੀਤਾ ਗੁਰ ਦੇ ਕੋ ਸਿਆ ਇਹ ਬਣਿਆ ਨਾਨਕ ਸੁਣੋ ਸੰਤੋ ਸਮਝ ਕਰ ਹੋ ਪਿਆਰੋ ਸਾਚਾ ਆ ਮੇਰਾ ਆਧਾਰੋ ਪੰਜ ਅਦਭੁਤ ਹਰ ਸੁਭਾਵੈ ਹਰ ਸੁਭਾਵੈ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ ਤੁਧ ਵਸ ਕੀਤੇ ਪਾਲ ਪੰਥ ਕੁਮਾਰਿਆ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿਲਾ ਕਹੇ ਮਹੰਤ ਹੋਆ ਪਿੱਤਰ ਅਨਹਦ ਵਾਜੇ ਅਨੰਦ ਸੁਣੋ ਵਟ ਭਾਗੀ ਹੋ ਸਰਲ ਮਨੋਰਥ ਪਾਇਆ ਸਗਲ ਦੇ ਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਮੁਨੀ ਚੇਤੇ ਪਵਿੱਤ ਸਤਿਗੁਰ ਰਹੇ ਆਪ ਭਰਪੂਰ ਪਵਨ ਗੁਰੂ ਬਾਣੀ ਮਾਤਾ ਧਰਤ ਮਹੱਤ ਇਸਰਾ ਕੋਈ ਦਾਈ ਦਾਇਆ ਕੇ ਸਗਲ ਜਗਤ ਨੰਗਿਆਈਆਂ ਮੁਰਿਆਈਆਂ ਵਾਜੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਜਿੰਨੀ ਨਾਮ ਆਇਆ ਗਏ ਪਸੰਦੀ ਛੁੱਟੀ ਨਾਲ ਜਿੰਨੀ ਨਾਮ ਆਇਆ ਗਏ ਪਸੰਦਾਲ ਨਾਮ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਠਾਕੁਰ ਤੁਮ ਪਹਿ ਅਰਦਾ

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦਨੀ ਕੀ ਕਠਨ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਓ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੁ ਨਾਨਕ ਨੇਹ ਚਲ ਘਰ ਬਾਂਧਿਓ ਗੁਰ ਕੀ ਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੁ ਨਾਨਕ ਨੇਹ ਚਲ ਕਰ ਬੰਦਿਓ ਗੁਰ ਕੀ ਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ